ਆਏ ਲਗੋ ਮੋਹਿ ਕਰੋ ਬੇਨਤੀ ਕਉ ਸੰਤ ਮਿਲੈ ਵਡ ਭਾਗੀ ਮਨ ਅਰਪਉ ਧਨ ਰਾਖੋ ਆਗੈ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨੰਦਿਨ ਫਿਰੋ ਤਿਸ ਪਿੱਛੇ ਬੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗੀ ਸਾਵਲ ਸੁੰਦਰ ਰਾਬਈਆ ਸਾਵਲ ਸੁੰਦਰ ਰਾਬਈਆ ਮੇਰਾ ਮਨ ਲਾਗਾ ਸਾਵਲ ਸੁੰਦਰ ਸਾਵਲ ਸੁੰਦਰ ਰਾਮਈਆ ਮੇਰਾ ਮਨ ਲੱਗ ਤੋ ਸਾਵਲ ਸੁੰਦਰ ਮੇਰਾ ਮਨ ਲਾਗਾ ਤੋ ਹੈ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ ਹੈ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਗਾ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਗਾ ਤੋ ਮੇਰਾ ਮਨ ਲਗਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਤੋਹੇ ਮੇਰਾ ਮਨ ਲਾਗਾ ਸਾਵਲ ਸੁੰਦਰ ਸਾਵਲ ਸੁੰਦਰ मन लगा हो पढ़ो जी साव भैया बोलो मेरा मन लगा मेरा मन लगा मन लगा तोहे मेरा मन लगा तोहे सावल सुंदर भैया मेरा मन लगा I'm ਸੁੰਦਰ ਈਸਾ ਬਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਹੋ ਮੇਰਾ ਮਨ ਲਗਾ ਤੋ ਮੇਰਾ ਮਨ ਲਗਾ ਤੋ ਮੇਰਾ ਮਨ ਲਗਾ ਤੋ ਸਾਰੇ ਜਪੀ ਹਾਜ਼ਰ ਹੋ ਕੇ ਏਕ ਜੋ ਏਕ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਉਪਦੇਸ਼ ਹੋਏ मन सुमरती मानो कोई गावे हर नाम चित लाए कहो कबीर संसार नहीं अंत अंत परम गप पाए सावल सुंदर रवैया मेरा मन लगा तो सावल सुंदर मेरा मन लगा मन लगा तो हे मेरा मन लगा तो हे मेरा मन लगा तो हे मेरा मन लगा तो हे सावल सुंदर रामैया मेरा मन लगा तो सावल सुंदर रामैया मेरा मन लगा तो है सावल सुंदर बोलो जी फिर पढ़ो सावल सुंदर रामैया मेरा मन लगा तो मेरा मन लगा तो हे मेरा मन लगा तो हे मेरा मन लगा तो हे मेरा मन लगा तो है सारे जपी वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु ਬਖਸ਼ ਲੈ ਮੇਰੇ ਪਿਆਰੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ, ਜਿਸ ਨੂੰ ਬਖਸ਼ ਲੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਉਹ ਜਗ ਤੇਰਾ ਜਾਵੇ, ਉਹ ਜਗ ਤੇਰਾ, ਉਹ ਜਗ ਤੇਰਾ ਗਾਵੇ, ਉਹ ਜਗ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਸੋ ਜਸ ਤੇਰਾ ਗਾਵੇ, ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਕੇ ਮੱਥਾ ਟੇਕ ਲੈਣਗੇ, ਜੇ ਰਾਹ ਵਿੱਚ ਹੀ ਬਹਾਲੀਏ ਸੌਖਾ ਰਹੇਗਾ। ਜਿਹੜੀ ਪਿੱਛੇ ਸੰਗਤ ਆਵੇ ਪੰਡਾਲ ਦੇ ਵਿੱਚ ਪਿੱਛੇ ਹੀ ਬੈਠ ਜਾਣ, ਪੰਡਾਲ ਵਿੱਚ ਚਲੇ ਜਾਣ ਜਿਹੜੇ ਪਿੱਛੇ ਆ ਰਹੇ ਆ, ਰਸਤਿਆਂ ਦੇ ਵਿੱਚ ਵੀ ਪਿੱਛੇ ਪਿੱਛੇ ਨੂੰ ਸਿੰਘੋ ਹੋ ਕੇ ਬੈਠੋ, ਜਿਹੜੇ ਰਾਹ 'ਚ ਖੜ੍ਹੇ ਹੋ ਨਾ, ਜਿਹੜੇ ਬਹਿਣ ਲੱਗੇ ਹੋ, ਪਿੱਛੇ ਪਿੱਛੇ ਨੂੰ ਹੋ ਜਾਓ, ਹੋਰ ਖੁੱਲ੍ਹਾ ਖੁੱਲ੍ਹਾ ਖੁੱਲ੍ਹੇ ਬੈਠੋਗੇ, ਫਿਰ ਇੱਧਰਲੇ ਪਾਸੇ ਰੱਸੀ ਦੇ ਇੱਧਰਲੇ ਪਾਸੇ ਨਿਕਲ ਜਾਓ, ਇੱਧਰਲੇ ਪਾਸੇ ਬੈਠ ਜਾਓ, ਰੱਸੀ ਟੱਪ ਕੇ ਦੂਜੇ ਪਾਸੇ ਬੈਠ ਜਾਓ, ਸਿੰਘ ਸਾਰੇ ਖੁੱਲ੍ਹੇ ਖੁੱਲ੍ਹੇ ਬੈਠੇ ਹੋ ਸਿੰਘੋ। ਭੈਣਾਂ ਵੀ ਬੇਨਤੀ ਹੈ ਵੀ ਰਸਤੇ ਦੇ ਵਿੱਚ ਹੀ ਆਪਾਂ ਬਾਅਦ 'ਚ ਆਪਣਾ ਪ੍ਰੇਮ ਭੇਟਾ ਜੋ ਸ਼ਰਧਾ ਹੈ ਆਪਣੀ ਨਮਸਕਾਰ ਕਰ ਲਿਓ, ਇੱਕ ਵਾਰੀ ਦੂਰੋਂ ਹੀ ਮੱਥਾ ਟੇਕ ਕੇ ਬੈਠ ਜਾਓ, ਕਿਉਂਕਿ ਜਲਦੀ ਇਕਾਗਰਤਾ ਬਣੇ, ਥੋੜ੍ਹਾ ਸਮਾਂ ਹੁੰਦਾ ਹੈ। ਦਿਨ ਦੇ ਦੀਵਾਨਾਂ ਵਿੱਚ ਇਹ ਹੁੰਦਾ ਹੈ ਵੀ ਜਦੋਂ ਸ਼ਾਮ ਦੇ ਵੱਜਦੇ ਆ ਨਾ ਸਾਢੇ ਕੁ ਤਿੰਨ ਚਾਰ ਦੇ ਨੇੜੇ ਤੇੜੇ, ਉਦੋਂ ਫਿਰ ਘਰਾਂ ਵਿੱਚ ਮੱਝਾਂ ਨੂੰ ਕੱਖ ਕੱਖ ਪਾਉਣੇ, ਪੱਠੇ ਦਿੱਤੇ, ਸਾਰਾ ਕਾਰਜ ਕਰਨਾ, ਦਿਨ ਦੇ ਦੀਵਾਨ ਵਿੱਚ ਸ਼ਾਮ ਨੂੰ ਫਿਰ ਇਹ ਧਿਆਨ ਚਾਉਣ ਲੱਗ ਜਾਂਦਾ, ਤੇ ਉਹ ਵੀ ਸਾਡਾ ਫਰਜ਼ ਹੈ, ਕਿਉਂਕਿ ਉਹ ਤੇ ਬੇਜ਼ਬਾਨ ਨੇ, ਜਿਹੜੀਆਂ ਮੱਝਾਂ ਘਰ ਘਰਾਂ 'ਚ ਖੜੀਆਂ ਉਹ ਤੇ ਬੇਜ਼ਬਾਨ ਨੇ, ਉਹ ਤੇ ਡਿਊਟੀ ਹੈ ਸਾਡੀ। ਅਸੀਂ ਇਹ ਵੀ ਨਹੀਂ ਕਰ ਸਕਦੇ ਵੀ ਉਹਨਾਂ ਨੂੰ ਭੁੱਖੇ ਖੜੇ ਰੱਖੀਏ ਤੇ ਆਪ ਦੀਵਾਨ ਸੁਣਦੇ ਰੱਖੀ ਰਹੀਏ, ਇਹ ਵੀ ਬੇਈਮਾਨੀ ਹੁੰਦੀ, ਇਹ ਵੀ ਠੀਕ ਨਹੀਂ ਹੁੰਦੀ ਗੱਲ। ਉਦੋਂ ਬਾਅਦ ਫਿਰ ਕਈਆਂ ਨੂੰ ਇਹ ਹੁੰਦਾ, ਬੀਬੀਆਂ ਨੇ ਘਰਾਂ 'ਚ ਜਾ ਕੇ ਰੋਟੀ ਪਾਣੀ ਦਾ ਕਰਨਾ ਹੁੰਦਾ, ਬੱਚੇ ਸਕੂਲੋਂ ਆਉਂਦੇ ਆ, ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਰਾਤ ਦੇ ਦੀਵਾਨ ਵਿੱਚ ਇਹ ਫਿਕਰ ਨਹੀਂ ਹੁੰਦਾ ਵੀ ਤੁਸੀਂ 7 ਵਜੇ ਆ ਜਾਓ ਬਹਿ ਜਾਓ, ਭਾਵੇਂ 11 ਵੱਜ ਜਾਣ 12 ਵੀ ਵੱਜ ਜਾਣ, ਇਹ ਫਿਕਰ ਨਹੀਂ ਹੁੰਦਾ। ਦਿਨ ਦੇ ਦੀਵਾਨ ਵਿੱਚ ਇਹ ਖਿਆਲ ਰੱਖਣਾ ਪੈਂਦਾ, ਤਾਂ ਕਰਕੇ ਸਮਾਂ ਥੋੜ੍ਹਾ ਹੁੰਦਾ ਤੇ ਕੋਸ਼ਿਸ਼ ਕਰਿਆ ਕਰੀਏ ਵੀ ਇਕਾਗਰਤਾ ਬਣੇ। ਭੈਣਾਂ ਨੂੰ ਵੀ ਬੇਨਤੀ ਹੈ, ਸਾਰੀਆਂ ਭੈਣਾਂ ਜਿਹੜੀਆਂ ਨਾ ਇੱਥੇ ਜਿੱਥੇ ਵੀ ਕਿਤੇ ਜਗ੍ਹਾ ਮਿਲੇ ਬਸ ਤੁਸੀਂ ਸੱਜ ਜਾਓ, ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰੀਏ, ਟਿਕਾਅ ਬਣੇ। ਆਪਾਂ ਬਹੁਤ ਵਾਰੇ ਬੇਨਤੀ ਕਰਦੇ ਹੁੰਦੇ ਹਾਂ ਔਰ ਤੁਸੀਂ ਸੁਣਿਆ ਵੀ ਹੈ ਵੀ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਅੰਤ ਦਾ ਮਤਲਬ ਹੈ ਆਖਰਕਾਰ, ਉਹਦੀ ਗਤੀ ਹੋ ਹੀ ਜਾਂਦੀ ਹੈ ਜਿਹੜਾ ਚਿੱਤ ਲਾ ਕੇ ਸੁਣਦਾ ਹੈ, ਚਿੱਤ ਲਾ ਕੇ ਗਾਉਂਦਾ ਹੈ। ਤੇ ਇਹ ਬਹੁਤ ਵਾਰ ਗੱਲ ਹੋਈ ਹੈ ਵੀ ਵੇਖਣ ਦਾ ਵਿਸ਼ਾ ਨਹੀਂ, ਗਾਉਣ ਦਾ ਤੇ ਸੁਣਨ ਦਾ, ਸਮਝਣ ਦਾ ਵਿਸ਼ਾ ਹੈ। ਫਟਾਫਟ ਭੈਣਾਂ ਨੂੰ ਬੇਨਤੀ ਵੀ ਬਹਿ ਇੱਥੇ ਹੀ ਬਹਾਲੋ, ਬੀਬੀਆਂ ਨੂੰ ਇੱਥੇ ਬਹਿ ਲੈਣ ਦਿਓ, ਭਾਈ ਇੱਥੇ ਜਿੱਥੇ ਖੜੀਆਂ ਬਹਿ ਜਾਣ ਦਿਓ, ਬਸ ਇੱਥੇ ਹੀ ਬਹਾਲੋ ਜਿੱਥੇ ਖੜੀਆਂ, ਟਿਕਾਅ ਬਣੇ ਜਲਦੀ ਜਲਦੀ। ਮੇਰੀਆਂ ਭੈਣਾਂ ਇੱਥੇ ਬਹਿ ਜਾਓ ਜਿੱਥੇ ਖੜੀਆਂ, ਬਸ ਪਿੱਛੇ ਜਿਹੜੀਆਂ ਬੀਬੀਆਂ ਆ ਰਹੀਆਂ ਉੱਥੇ ਬਹਿ ਜਾਓ, ਭਾਈ ਭੈਣਾਂ ਸਾਰੀਆਂ ਬੈਠ ਜਾਓ, ਟਿਕਾਅ ਬਣਾਈਏ ਜਲਦੀ ਜਲਦੀ। ਬਸ ਇੱਕ ਮਿੰਟ ਦੇ ਵਿੱਚ ਵਿੱਚ ਸਾਰੇ ਬੈਠ ਜਾਈਏ, ਲੋ ਗਾ ਕੇ ਸੁਣੋ, ਕੋਈ ਗਾਵੇ ਕੋ ਸੁਣਾ, ਸੁਣਿਆ ਹੀ ਹੈ ਪਹਿਲਾਂ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਲਓ ਸਭ ਤੋਂ ਪਹਿਲਾਂ ਤੇ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਸਹੇੜੀ ਨਗਰ ਦੀ ਔਰ ਇਲਾਕੇ ਦੀ ਸੰਗਤ ਤੋਂ ਵੀ ਕੱਲ ਮੈਂ ਦੀਵਾਨ ਵਿੱਚ ਹਾਜ਼ਰੀ ਨਹੀਂ ਭਰ ਸਕਿਆ ਤੇ ਮੈਂ ਸੁਨੇਹਾ ਭੇਜਿਆ ਸੀ ਸੇਵਾਦਾਰਾਂ ਦੇ ਹੱਥ ਸਿੰਘਾਂ ਦੇ ਹੱਥ ਬਈ ਆਪਾਂ ਮੈਂ ਤਿੰਨ ਦਿਨ ਦਾ ਵਾਅਦਾ ਕੀਤਾ ਸੀ ਜਿੱਥੇ ਹੁਣ ਨਹੀਂ ਨਾ ਜਾਣਾ ਹੁੰਦਾ ਪਹਿਲੇ ਦਿਨ ਉੱਥੇ ਇਸ਼ਤਿਹਾਰ ਉੱਤੇ ਦੱਸਿਆ ਹੁੰਦਾ ਵੀ ਇੱਕ ਦੀਵਾਨ ਫਲਾਣਾ ਸਿੰਘ ਜਥਾ ਲਾਏਗਾ ਦੋ ਦਿਨ ਮੈਂ ਜਾਵਾਂਗਾ ਤੇ ਜਿੱਥੇ ਮੈਂ ਤਿੰਨ ਦਿਨ ਜਾਣਾ ਹੁੰਦਾ ਉੱਥੇ ਤਿੰਨੇ ਦਿਨ ਹੀ ਲਿਖਿਆ ਹੁੰਦਾ ਵੀ ਤਿੰਨੇ ਦਿਨ ਆਉਣਾ ਤੇ ਇੱਥੇ ਦੇ ਦੀਵਾਨ ਵਿੱਚ ਮੈਂ ਤਿੰਨੇ ਦਿਨ ਆਉਣ ਦਾ ਵਾਅਦਾ ਕੀਤਾ ਸੀ ਕੱਲ੍ਹ ਸਿਹਤ ਕੁਝ ਖਰਾਬ ਹੋ ਗਈ ਉਹਦੇ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਿਆ ਤੇ ਮੈਂ ਸੁਨੇਹਾ ਭੇਜਿਆ ਸੀ ਵੀ ਆਪਾਂ ਤਿੰਨ ਦੀਵਾਨ ਪੂਰੇ ਕਰ ਦਿੰਦੇ ਹਾਂ ਵੀ ਮੈਂ ਇੱਕ ਦੀਵਾਨ ਵਧਾ ਦਿਆਂਗਾ ਭਾਵ ਕਿ ਇੱਕ ਕੱਲ੍ਹ ਜਥੇ ਨੇ ਲਾ ਲਿਆ ਸੀ ਤਿੰਨ ਆਪਾਂ ਲਾ ਲਾਂਗੇ ਤੇ ਮੈਨੂੰ ਫਿਰ ਇੱਥੋਂ ਦੀ ਪ੍ਰਬੰਧਕਾਂ ਵੱਲੋਂ ਇਹ ਮੈਸੇਜ ਮਿਲ ਗਿਆ ਸੀ ਵੀ ਸਾਡੇ ਪਿੰਡ ਵਿੱਚ ਕੋਈ ਸਮਾਗਮ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਵੀ ਉਹ ਵੀ ਜ਼ਰੂਰੀ ਹੈ ਕਿਉਂਕਿ ਪਿੰਡਾਂ ਵਿੱਚ ਤੁਹਾਨੂੰ ਪਤਾ ਹੈ ਕਈ ਵਾਰੀ ਪਾਰਟੀਆਂ ਬਾਜ਼ੀਆਂ ਹੋ ਜਾਂਦੀਆਂ ਜੇ ਇੱਧਰ ਸਮਾਗਮ ਚੱਲਦਾ ਕੋਈ ਇੱਕ ਪਾਸੇ ਹੋਰ ਸਮਾਗਮ ਹੋਵੇ ਫਿਰ ਉਹ ਠੀਕ ਨਹੀਂ ਹੁੰਦਾ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਵੀ ਕੱਲ੍ਹ ਮੈਂ ਆ ਨਹੀਂ ਸਕਿਆ ਤੇ ਮੈਂ ਇਹ ਕੋਸ਼ਿਸ਼ ਕੀਤੀ ਸੀ ਵੀ ਇੱਕ ਦੀਵਾਨ ਆਪਾਂ ਵਧਾ ਦਈਏ ਵੀ ਮੈਂ ਤਿੰਨ ਹੀ ਪੂਰੇ ਕਰਦਾ ਸੋ ਇਸ ਗੱਲ ਦੀ ਕੱਲ੍ਹ ਨਾ ਆਉਣ ਦੀ ਮੈਂ ਪਹਿਲਾਂ ਸ਼ੁਰੂ 'ਚ ਮਾਫੀ ਮੰਗ ਲਵਾਂ ਬਾਕੀ ਜੇ ਸੰਗਤ ਦੀ ਵਿਚਾਰ ਹੋਏਗੀ ਪਿੰਡ ਵਾਲਿਆਂ ਦੀ ਰਲ ਕੇ ਵਿਚਾਰ ਕਰ ਲਿਓ ਜੇ ਕਹੋਗੇ ਤੇ ਮੈਂ ਜਿਹੜਾ ਕੱਲ੍ਹ ਨਹੀਂ ਆ ਸਕਿਆ ਤੇ ਉਹ ਮੈਂ ਪਰਸੋਂ ਇੱਕ ਦੀਵਾਨ ਫਿਰ ਵਧਾ ਦਿਆਂਗਾ ਆਓ ਹੁਣ ਅਗਲੀ ਗੱਲ ਕਰੀਏ ਸੋ ਸਾਡਾ ਗੁਰੂ ਦੱਸੋ ਭਾਈ ਸਾਰੇ ਸਾਡਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਜੀ ਗਿਆਨ ਹੁਣ ਇਹ ਦੱਸੋ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਬੋਲੋ ਜੀ ਜੇ ਸ਼ੁਰੂ ਇੱਥੋਂ ਕਰੀਏ ਇਹਨੂੰ ਆਪਾਂ ਆਪਣੀ ਨੀਂਹ ਬਣਾ ਲਈਏ ਨਾ ਧਰਮ ਦੀ ਇਹ ਨੀਂਹ ਸੀ ਸਾਡੀ ਨੀਂਹ ਵੱਜੀ ਸਾਡੇ ਮੁਰਝਾਏ ਚਿਹਰੇ ਸਾਡਾ ਦੁਖੀ ਦੁਖੀ ਰਹਿਣਾ ਸਾਡਾ ਪਰੇਸ਼ਾਨ ਰਹਿਣਾ ਸਾਡੀ ਉਲਝੀ ਹੋਈ ਕੌਮ ਸਾਡੇ ਨਿਕੰਮੇ ਲੀਡਰ ਸਾਡੇ ਪੰਜਾਬ ਦਾ ਬੁਰਾ ਹਾਲ ਮੇਰਾ ਮਨ ਕਹਿੰਦਾ ਹੈ ਇਸੇ ਕਰਕੇ ਹੈ ਕਿ ਅਸੀਂ ਆ ਨੀਂਹ ਨਹੀਂ ਰੱਖੀ ਇੱਥੇ ਅਸੀਂ ਗਲਤ ਹੋ ਗਏ ਹਿੱਲ ਗਏ ਜਦੋਂ ਤੁਸੀਂ ਇੱਕ ਵਾਰੀ ਰਾਹ ਭਟਕ ਜਾਂਦੇ ਹੋ ਨਾ ਫਿਰ ਭਟਕਦੇ ਹੀ ਤੁਰੇ ਜਾਂਦੇ ਭਟਕਦੇ ਹੀ ਤੁਰੇ ਜਾਂਦੇ ਇੱਕ ਚੀਜ਼ ਸਹੀ ਸਮਝ ਲੱਗ ਜੇ ਉਦੋਂ ਬਾਅਦ ਅੱਗੇ ਗੱਲ ਹੋ ਜੇ ਜੇ ਅਸੀਂ ਨੀਂਹ ਰੱਖ ਹੀ ਨਹੀਂ ਸਕੇ ਅੱਗੇ ਅਸੀਂ ਕਿਹੜਾ ਮਹਿਲ ਪਾ ਲਾਂਗੇ ਸਾਥੋਂ ਕੱਖ ਨਹੀਂ ਬਣਿਆ ਅਸੀਂ ਹਾਰ ਗਏ ਇੱਥੇ ਆਹ ਨੁਕਤਾ ਸਾਡੇ ਦਿਮਾਗ ਵਿੱਚ ਨਹੀਂ ਆਇਆ ਮੈਂ ਫਿਰ ਸੋਚ ਕੇ ਦੱਸੋ ਸਿੰਘੋ ਸਿੱਖ ਜਿਹੜਾ ਦੇਹਧਾਰੀ ਦਾ ਪੁਜਾਰੀ ਹੈ ਕਿ ਗਿਆਨ ਦਾ ਗਿਆਨ ਨੂੰ ਮੰਨਦੇ ਆ ਕਿ ਦੇਹ ਨੂੰ ਮੰਨਦੇ ਆ ਹੁਣ ਸਾਰੇ ਦੱਸੋ ਭਲਾ ਗਿਆਨ ਨੂੰ ਮੰਨਦੇ ਆ ਕਿ ਦੇਹ ਨੂੰ ਗਿਆਨ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਫਿਰ ਅਸੀਂ ਤੇ ਇਦਾਂ ਜਦੋਂ ਮੱਥਾ ਟੇਕਦੇ ਆ ਤੇ ਐ ਇਦਾਂ ਵੇਖ ਕੇ ਕਹਿੰਦੇ ਆ ਵੀ ਦਰਸ਼ਨ ਹੋ ਗਏ ਆਪਾਂ ਤੇ ਸਵੇਰੇ ਆਟੇ ਦੀ ਕੌਲੀ ਲੈ ਕੇ ਗੁਰਦੁਆਰੇ ਜਾਂਦੇ ਆ ਤੇ ਗੁਰਦੁਆਰੇ ਤੋਂ ਜਦੋਂ ਆਪਾਂ ਵਾਪਸ ਆਉਂਦੇ ਆ ਤੇ ਆ ਕੇ ਘਰੇ ਕਹਿੰਦੇ ਆ ਵੀ ਮੈਂ ਦਰਸ਼ਨ ਕਰਕੇ ਆਇਆ ਆਪਾਂ ਜਦੋਂ ਫਤਿਹਗੜ੍ਹ ਸਾਹਿਬ ਜਾਵਾਂਗੇ ਇਦਾਂ ਹੀ ਮੱਥਾ ਟੇਕਾਂਗੇ ਲੈਣ 'ਚ ਲੱਗ ਕੇ ਤੇ ਮੱਥਾ ਟੇਕ ਕੇ ਘਰ ਆ ਕੇ ਕੀ ਕਹਾਂਗੇ ਵੀ ਅੱਜ ਮੈਂ ਦਰਸ਼ਨ ਕਰਕੇ ਆਇਆ ਕਹਾਂਗੇ ਤੇ ਸਾਰੇ ਹੀ ਪਰ ਜਿਹੜਾ ਜੇ ਗਿਆਨ ਗੁਰੂ ਹੈ ਸ਼ਬਦ ਗੁਰੂ ਹੈ ਗਿਆਨ ਗੁਰੂ ਹੈ ਸ਼ਬਦਾਂ ਦੁਆਰਾ ਉਹ ਗਿਆਨ ਸਾਨੂੰ ਮਿਲਦਾ ਹੈ ਗਿਆਨ ਗੁਰੂ ਗਿਆਨ ਸ਼ਬਦਾਂ ਦੇ ਦੁਆਰਾ ਮਿਲਦਾ ਹੁਣ ਜੇ ਗਿਆਨ ਗੁਰੂ ਸੀ ਫਿਰ ਤੇ ਗਿਆਨ ਲੈਣ ਦਾ ਵਿਸ਼ਾ ਸੀ ਵੇਖਣ ਦਾ ਵਿਸ਼ਾ ਕਦੋਂ ਕਦਾ ਬਣਿਆ ਗੁਰੂ ਤੇ ਵੇਖਣ ਦਾ ਵਿਸ਼ਾ ਹੁੰਦਾ ਹੀ ਨਹੀਂ ਗੁਰੂ ਤੇ ਵੇਖਣ ਦਾ ਨਹੀਂ ਸਮਝਣ ਦਾ ਵਿਸ਼ਾ ਹੁੰਦਾ ਹੈ ਜੇ ਗਿਆਨ ਗੁਰੂ ਹੈ ਜੇ ਦੇਹ ਗੁਰੂ ਹੈ ਫਿਰ ਵੇਖਣ ਦਾ ਵਿਸ਼ਾ ਹੀ ਹੁੰਦਾ ਹੈ ਜੇ ਗੁਰੂ ਦੇਹ ਹੈ ਫਿਰ ਵੇਖਣ ਦਾ ਵਿਸ਼ਾ ਹੈ ਤੇ ਜੇ ਗੁਰੂ ਗਿਆਨ ਹੈ ਫਿਰ ਸਮਝਣ ਦਾ ਵਿਸ਼ਾ ਹੈ ਗਿਆਨ ਲੈਣ ਦਾ ਵਿਸ਼ਾ ਹੈ ਤੇ ਹੁਣ ਮੈਨੂੰ ਦੱਸੋ ਬਈ ਵੇਖ ਕੇ ਭਲਾ ਹੋਇਆ ਅੱਜ ਤੱਕ ਕਿਸੇ ਦਾ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਮੈਨੂੰ ਦੱਸੋ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਉਹਦਾ ਭਲਾ ਨਾ ਉਹਨਾਂ ਨੇ ਮਾਤਾ ਗੁਜਰੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਭਲਾ ਸੁਣਿਆ ਨਹੀਂ ਸੀ ਮਾਂ ਗੁਜਰੀ ਕੋਲ ਬਹਿ ਜਾਂਦਾ ਜੇ 5 ਮਿੰਟ ਤੇ ਸੁਣ ਲੈਂਦਾ ਉਹਦਾ ਭਲਾ ਹੋ ਜਾਂਦਾ ਸਮਝ ਲੈਂਦਾ ਮਾਂ ਦੇ ਬਚਨਾਂ ਮਾਂ ਦੀਆਂ ਗੱਲਾਂ ਸੁਣ ਲੈਂਦਾ ਬਹਿ ਕੇ ਥੋੜਾ ਜਿਹਾ ਵੇਖੋ ਲਾਈਨ 'ਚ ਲੱਗ ਕੇ ਸਭ ਗਿਆਨ ਲੈ ਲਓ ਇੱਥੇ ਬਹਿ ਕੇ ਗਿਆਨ ਲੈ ਲਓ ਖੜੇ ਹੋ ਕੇ ਗਿਆਨ ਲੈ ਲਓ ਅਸਲ 'ਚ ਮੁੱਦਾ ਇਹ ਹੈ ਵੀ ਗਿਆਨ ਲੈਣ ਦਾ ਵਿਸ਼ਾ ਵੇਖਣ ਦਾ ਵਿਸ਼ਾ ਨਹੀਂ ਅੱਖਾਂ ਖੋਲ ਕੇ ਗਿਆਨ ਲੈ ਲਓ ਚਾਹੇ ਐ ਅੱਖਾਂ ਬੰਦ ਕਰਕੇ ਗਿਆਨ ਲੈ ਲਓ ਗੱਲ ਪਕੜ ਲੈ ਭਾਵੇਂ ਅੱਖਾਂ ਬੰਦ ਕਰ ਲੈ ਮੇਰੇ ਸਾਹਮਣੇ ਅੱਖਾਂ ਬੰਦ ਕਰਕੇ ਬਹਿ ਐ ਬੈਠਾ ਪਰ ਜੋ ਸਮਝਾਇਆ ਜਾ ਰਿਹਾ ਉਹ ਲੈ ਲੈ ਉਹ ਹੈ ਤੇਰਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਇੱਥੇ ਪ੍ਰੋਬਲਮ ਐਡੀ ਵੱਡੀ ਹੈ ਇਹ ਤੁਸੀਂ ਕਹੋਗੇ ਵੀ ਇਹਨੂੰ ਕਿਉਂ ਕਿਉਂਕਿ ਸਾਡੀ ਸਾਰੀ ਕੌਮ ਨੂੰ ਗਿਆਨ ਹੋਇਆ ਨਹੀਂ ਤੇ ਮੰਨੀ ਇਹ ਜਾਂਦੇ ਨੇ ਵੀ ਅਸੀਂ ਦਰਸ਼ਨ ਕਰਕੇ ਆਏ ਆ ਦਰਸ਼ਨ ਹੁੰਦੇ ਨੇ ਸੁਰਤ ਨੂੰ ਸ਼ਬਦ ਗੁਰੂ ਹੈ ਸੁਰਤ ਸਿੱਖ ਹੈ ਜਦੋਂ ਤੁਸੀਂ ਐ ਟਿਕ ਕੇ ਨਹੀਂ ਐ ਸੁਰਤ ਧਿਆਨ ਲੱਗ ਗਿਆ ਹੋਇਆ ਤੁਹਾਡਾ ਆ ਸੁਰਤ ਜੁੜੀ ਹੋਈ ਹੈ ਇਹ ਸਿੱਖ ਹੈ ਤੇ ਜਿਹੜਾ ਗਿਆਨ ਮਿਲ ਰਿਹਾ ਉਹ ਗੁਰੂ ਹੈ ਜਦੋਂ ਸੁਰਤ ਤੇ ਗਿਆਨ ਦੋਵੇਂ ਇਕੱਠੇ ਹੋਣਗੇ ਉਦੋਂ ਸਿੱਖ ਦਾ ਤੇ ਗੁਰੂ ਦਾ ਮੇਲ ਹੈ ਦੇਹ ਦਾ ਦੇਹ ਕੋਲ ਆ ਜਾਣਾ ਇਹਨੂੰ ਦਰਸ਼ਨ ਨਹੀਂ ਕਹਿੰਦੇ ਜੇ ਇਹਨੂੰ ਦਰਸ਼ਨ ਕਹਿੰਦੇ ਐ ਫਿਰ ਸਾਡੇ ਵਰਗੇ ਤੇ ਸਿਰ ਤੇ ਵੀ ਰੋਜ਼ ਚੱਕਦੇ ਐ ਗ੍ਰੰਥੀ ਚੱਕਦੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਅਸੀਂ ਤੇ ਹੱਥ ਵੀ ਲਾਉਂਦੇ ਹਾਂ ਰੋਜ਼ ਸਾਡੇ ਆਰਾ ਤੇ ਲਾਣਾ ਰੋਜ਼ ਹੱਥ ਲਾਉਂਦਾ ਤੁਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਂਦੇ ਹੋ ਟੱਚ ਕਰਦੇ ਹੋ ਅਸੀਂ ਤੇ ਰੋਜ਼ ਕਰਦੇ ਹਾਂ ਕਿੰਨੇ ਕਿੰਨੇ ਪਾਠ ਚੱਲਦੇ ਆ ਪਿੰਡਾਂ ਸ਼ਹਿਰਾਂ 'ਚ ਹੱਥ ਵੀ ਲਾਉਂਦੇ ਹਾਂ ਅਸੀਂ ਤੇ ਐ ਹੱਥ ਵੀ ਲਾਈਦਾ ਪ੍ਰਕਾਸ਼ ਵੀ ਕਰੀਦਾ ਸੁੱਖ ਆਸਨ ਵੀ ਕਰਦੇ ਹਾਂ ਅਸੀਂ ਤੇ ਬਣ ਗਏ ਅਸੀਂ ਬ੍ਰਹਮ ਗਿਆਨੀ ਫਿਰ ਤੇ ਬਹੁਤ ਬ੍ਰਹਮ ਗਿਆਨੀ ਬਣ ਜਾਂਦੇ ਜੇ ਇਹਨੂੰ ਦਰਸ਼ਨ ਕਹਿੰਦੇ ਆ ਤੂੰ ਤੇ 5 ਮਿੰਟ ਗੁਰਦੁਆਰੇ ਆਇਆ ਸਾਡੇ ਵਰਗੇ ਤੇ ਰਹਿੰਦੇ ਹੀ ਗੁਰਦੁਆਰਿਆਂ 'ਚ ਹੈ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਗੁਰਦੁਆਰਿਆਂ 'ਚ ਲੰਘ ਗਈ ਜਿਹੜੇ ਜੰਮੇ ਹੀ ਗੁਰਦੁਆਰਿਆਂ 'ਚ ਨੇ ਜਿਹੜੇ ਨਿਆਣੇ ਗੁਰਦੁਆਰਿਆਂ 'ਚ ਜੰਮੇ ਨੇ ਗ੍ਰੰਥੀਆਂ ਦੇ ਬੱਚੇ ਗਾਂ ਬੱਚੇ ਜੰਮਦੇ ਹੀ ਨਿਆਣੇ ਗੁਰਦੁਆਰਿਆਂ 'ਚ ਅਸਲ 'ਚ ਸਮਝਣਾ ਹੈ ਚਾਹੇ ਗੁਰਦੁਆਰੇ ਰਹਿਣ ਵਾਲਾ ਸਮਝ ਜੇ ਚਾਹੇ ਗੁਰਦੁਆਰੇ ਤੋਂ ਬਾਹਰ ਰਹਿਣ ਵਾਲਾ ਸਮਝ ਜੇ ਚਾਹੇ ਖੜਾ ਹੋ ਕੇ ਸਮਝ ਲੈ ਬਹਿ ਕੇ ਸਮਝ ਲੈ ਅੱਖਾਂ ਖੋਲ ਕੇ ਸਮਝ ਲੈ ਅੱਖਾਂ ਬੰਦ ਕਰਕੇ ਸਮਝ ਲੈ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਸਮਝਣ ਦਾ ਵਿਸ਼ਾ ਹੈ ਗੁਰੂ ਸਾਡਾ ਸਮਝਣ ਦਾ ਵਿਸ਼ਾ ਹੈ ਵੇਖਣ ਦਾ ਵਿਸ਼ਾ ਕਿੰਨੇ ਬਣਾਤਾ ਭਲੇਖਾ ਕਿੱਡਾ ਵੱਡਾ ਪਾਤਾ ਤੇ ਸਾਡੀ ਸਾਰੀ ਦੁਨੀਆ ਲੱਖਾਂ ਲੋਕ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਗੁਰਦੁਆਰਿਆਂ 'ਚ ਜਾਂਦੇ ਐ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਲਾਈਨਾਂ 'ਚ ਲੱਗੇ ਐ ਇੱਕ ਮਿੰਟ ਮਾੜਾ ਜਿਹਾ ਮਿਲਦਾ ਉਹਨਾਂ ਨੂੰ ਇੱਕ ਮਿੰਟ ਐ ਐ ਖੜੇ ਫਟਾਫਟ ਚਲੋ ਅੱਗੇ ਲੰਘ ਜਾਓ ਐ ਪਰੇ ਨਿਕਲ ਜਾਂਦੇ ਐ ਤੇ ਘਰ ਆ ਕੇ ਕਹਿੰਦੇ ਐ ਦਰਸ਼ਨ ਕਰ ਆਏ ਆ ਹੈ ਸਮਝਣ ਦਾ ਵਿਸ਼ਾ ਦਿਮਾਗ 'ਚ ਬੈਠੇ ਗੱਲ ਫਿਰ ਮੈਂ ਬੇਨਤੀ ਕਰਕੇ ਪੁੱਛਦਾ ਕਿਉਂਕਿ ਇਹ ਇਹ ਜੜ ਹੈ ਸਾਡੀ ਮੈਨੂੰ ਹਰ ਜਗ੍ਹਾ ਇਹ ਗੱਲ ਕਰਨੀ ਪੈਂਦੀ ਹੈ ਇਹ ਸਾਡੀ ਨੀਂਹ ਹੈ ਜੇ ਇਹ ਗੱਲ ਪਕੜ ਚਾਹੇਗੀ ਤਾਂ ਅੱਗੇ ਗੱਲ ਸ਼ੁਰੂ ਹੋਏਗੀ ਮੈਂ ਫਿਰ ਪੁੱਛਦਾ ਜਿਨ੍ਹਾਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਦੱਸੋ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਅੱਖਾਂ ਨਾਲ ਕਿ ਨਹੀਂ ਸੀ ਕੀ ਭਲਾ ਹੋ ਗਿਆ ਸੀ ਉਹਨਾਂ ਦਾ ਸੁਣਿਆ ਨਹੀਂ ਸੀ ਉਹਨਾਂ ਨੇ ਸਮਝਿਆ ਨਹੀਂ ਹੋਣਾ ਜੇ ਸਮਝੋਗੇ ਨਹੀਂ ਵੇਖ ਕੇ ਭਲਾ ਕਿਵੇਂ ਹੋਏਗਾ ਪੜ੍ਹਦੇ ਆ ਬਹੁਤ ਵਾਰ ਫਿਰ ਇੱਕ ਵਾਰ ਪੱਕੀ ਕਰੀਏ ਪੰਕਤੀ ਸਤਿਗੁਰ ਨੂੰ ਸਭ ਕੋ ਵੇਖ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਜਿੰਨਾ ਚਿਰ ਸਾਡੇ ਦਿਮਾਗ 'ਚ ਜੋ ਕਿਹਾ ਜਾ ਰਿਹਾ ਉਹ ਵਿਚਾਰਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਮੇਰਿਓ ਵੀਰੋ, ਮੇਰਿਓ ਭਾਈਓ, ਮੇਰਿਓ ਭੈਣੋ, ਸਭ ਨੂੰ ਬੇਨਤੀ ਹੈ ਵੀ ਗਿਆਨ ਲੈਣ ਦਾ ਵਿਸ਼ਾ ਸਾਡਾ ਗੁਰੂ ਸੁਰਤ ਵਿੱਚ ਵਸਾਉਣ ਦਾ ਵਿਸ਼ਾ, ਵੇਖਣ ਦਾ ਵਿਸ਼ਾ ਨਹੀਂ। ਜੇ ਗਿਆਨ ਨੂੰ ਗੁਰੂ ਮੰਨਦੇ ਹੋ ਸ਼ਬਦ ਨੂੰ, ਤੇ ਜੇ ਦੇਹ ਨੂੰ ਮੰਨਦੇ ਹੋ ਫਿਰ ਵੇਖਣ ਦਾ ਵਿਸ਼ਾ ਸਾਡਾ ਗੁਰੂ, ਸਮਝਣ ਦਾ ਵਿਸ਼ਾ। ਤੇ ਆਪਾਂ ਜਦੋਂ ਇਦਾਂ ਬਹਿ ਜਾਂਦੇ ਹਾਂ ਭੈਣ ਭਰਾ, ਜਦੋਂ ਆਪਾਂ ਟਿਕ ਕੇ ਸੁਣ ਰਹੇ ਹਾਂ, ਮਨ ਜੋੜਦੇ ਹਾਂ, ਸੁਰਤ ਜੁੜਦੀ ਹੈ, ਸਮਝ ਲਓ ਉਦੋਂ ਗੁਰੂ ਮਿਲਦਾ, ਗਿਆਨ ਮਿਲਦਾ, ਅਕਲ ਆਉਂਦੀ ਹੈ, ਸਮਝ ਆਉਂਦੀ ਹੈ। ਹੁਣ ਟੀਚਰ ਜਿਹੜਾ ਹੈ, ਦੱਸੋ ਵੇਖਣ ਦਾ ਵਿਸ਼ਾ ਕਿ ਸਮਝਣ ਦਾ? ਸਮਝਣ ਦਾ ਵਿਸ਼ਾ। ਤੇ ਜੇ ਅਗਲਾ ਇੱਕ ਮਿੰਟ ਵਾਸਤੇ ਲਾਈਨਾਂ ਚ ਲਾ ਲਓ ਤੁਸੀਂ ਸਟੂਡੈਂਟ ਨੂੰ, ਸਟੂਡੈਂਟਸ ਜਿੰਨੇ ਵੀ ਨੇ ਲਾਈਨ ਚ ਲਾ ਲਓ, ਤੇ ਲਾਈਨਾਂ ਚ ਲਾ ਕੇ ਇਦਾਂ ਜਾਇਓ, ਇਦਾਂ ਟੀਚਰ ਦੇ ਸਾਹਮਣੇ ਐ ਲਜਾ ਕੇ ਐ ਇੱਕ ਮਿੰਟ ਵਿੱਚ ਚਲੋ ਚਲੋ ਚਲੋ ਚਲੋ ਕਰ ਦਿਓ, ਭਾਵੇਂ 50 ਸਾਲ ਲਈ ਜਾਓ, ਕੱਖ ਵੀ ਨਹੀਂ ਪਤਾ ਲੱਗਣਾ ਉਸ ਬੱਚੇ ਨੂੰ। ਉਹ ਤੇ ਬਹਿੰਦਾ ਹੈ ਚਾਰ ਚਾਰ ਪੰਜ ਪੰਜ ਘੰਟੇ ਉਹਦੇ ਅੱਗੇ, ਸਮਝਦਾ ਹੈ ਤਾਂ ਜਾ ਕੇ ਕੋਈ ਕੁਝ ਪਾਸ ਹੁੰਦਾ, ਉਹਦੇ ਪੱਲੇ ਤਾਂ ਪੈਂਦਾ, ਤਾਂ ਡਾਕਟਰ ਬਣਦਾ, ਤਾਂ ਜਾ ਕੇ ਕੁਝ ਬਣਦਾ, ਸਮਝਣ ਸਮਝਣ ਨਾਲ ਕੁਝ ਬਣਦਾ ਹੈ। ਤੇ ਜਿਹੜੇ ਸਾਹਿਬਜ਼ਾਦੇ ਸੀ ਉਹ ਸਮਝਣ ਵਾਲੇ ਸੀ, ਤਾਂ ਸਾਹਿਬਜ਼ਾਦੇ ਬਣੇ ਸੀ। ਸੁਣੋ, ਉਹ ਤਾਂ ਸਾਹਿਬਜ਼ਾਦੇ ਸੀ, ਉਹ ਸਮਝਣ ਵਾਲੇ ਹੋਣਗੇ। ਸਾਹਿਬਜ਼ਾਦਾ ਤੇ ਗੁਰੂ ਰਾਮਦਾਸ ਜੀ ਦਾ ਪੁੱਤਰ ਪ੍ਰਿਥੀ ਚੰਦ ਜੀ ਤੇ ਸਾਹਿਬਜ਼ਾਦਾ ਹੀ ਸੀ, ਹੈ ਤੇ ਉਹ ਵੀ ਸਾਹਿਬਜ਼ਾਦਾ ਸੀ, ਪਰ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਨੂੰ ਸੁਣਿਆ ਥੋੜਾ ਹੋਣਾ, ਗੋਦੀ ਚ ਖੇਡਿਆ ਹੋਣਾ, ਗੋਦੀ ਚੱਕਿਆ ਵੀ ਹੋਣਾ ਹੈ। ਗੁਰੂ ਅਮਰਦਾਸ ਜੀ ਦਾ ਦੋਹਤਰਾ ਲੱਗਦਾ ਹੈ, ਗੁਰੂ ਰਾਮਦਾਸ ਜੀ ਦਾ ਪੁੱਤ ਲੱਗਦਾ ਹੈ, ਗੁਰੂ ਅਰਜਨ ਦੇਵ ਜੀ ਦੇ ਨਾਲ ਖੇਡਿਆ ਹੋਣਾ, ਭਰਾ ਲੱਗਦਾ ਹੈ, ਪਰ ਰਹਿ ਗਿਆ ਪ੍ਰਿਥੀ ਆ, ਕਿਉਂਕਿ ਗੁਰੂਆਂ ਨੂੰ ਵਹਿੰਦਾ ਹੀ ਰਿਹਾ, ਸੁਣਦਾ ਸੁਣਿਆ ਨਹੀਂ, ਸਮਝਿਆ ਨਹੀਂ, ਸਾਡੇ ਵਾਲਾ ਕੰਮ ਕੀਤਾ ਹੋਣਾ, ਐਂ ਵੇਖ ਕੇ ਜੇ ਬਸ ਵੀ ਵੇਖ ਲਿਆ, ਇਹਨੂੰ ਥੋੜਾ ਕਹਿੰਦੇ ਆ ਦਰਸ਼ਨ ਸਮਝਣਾ। ਤੇ ਇੱਥੋਂ ਸ਼ੁਰੂਆਤ ਕਰੋ ਸਾਰੇ ਮੇਰੇ ਵੀਰ ਭਰਾ ਭੈਣਾਂ, ਜਿੱਦਣ ਤੇ ਸਮਝਦੇ ਹੋ ਉਹਦੇ ਤੇ ਕਿਹਾ ਕਰੋ ਦਰਸ਼ਨ ਹੋਏ ਹੈ, ਕਿਉਂਕਿ ਜੇ ਗਿਆਨ ਗੁਰੂ ਹੈ ਤੇ ਦਰਸ਼ਨ ਵੀ ਤੇ ਸਮਝਣ ਨੂੰ ਹੀ ਕਹਿਣਗੇ ਕਵਾਂਗੇ। ਜਿੱਦੇ ਤੇ ਸਮਝ ਆਵੇ ਉਹਦੇ ਤੇ ਹੋਏ ਹੈ, ਜਿੱਦੇ ਸਮਝ ਨਾ ਆਵੇ ਵੀ ਅੱਜ ਦਰਸ਼ਨ ਨਹੀਂ ਹੋਏ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਦਰਸ਼ਨ ਨਹੀਂ ਹੋਏ। ਤੇ ਜੇ ਕਿਤੇ ਇਦਾਂ ਦਰਸ਼ਨ ਕੀਤੇ ਹੁੰਦੇ, ਹੋਵੇ ਸਿਫਤ ਖਸਮ ਦੀ, ਪੜੋ ਨੂਰ ਅਰਸੋ ਪੁਰਸੋ ਚੱਟੀ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਵੇਖ ਕੇ ਮੈਲ ਲੈਂਦੀ ਹੈ, ਜੇ ਸਾਡੇ ਅੰਦਰ ਮੈਲ ਪਈ ਹੈ ਇਹਦਾ ਮਤਲਬ ਅਜੇ ਵੇਖਿਆ ਹੀ ਨਹੀਂ। ਜੇ ਅੱਜ ਅਸੀਂ ਨਿਕੰਮੇ ਆ ਨਾ, ਜੇ ਰੂਹ ਸਾਡੀ ਖਿੜੀ ਨਹੀਂ, ਅੰਦਰ ਟਕਾ ਨਹੀਂ ਆਇਆ, ਸ਼ਾਂਤੀ ਨਹੀਂ ਆਈ, ਇਹਦਾ ਮਤਲਬ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਅਜੇ ਹੋਇਆ ਨਹੀਂ। ਤੇ ਮੇਰੇ ਵੀਰੋ, ਜਿੱਦਣ ਸੁਣ ਸਮਝ ਕੇ ਆਉਂਦੇ ਹੋ ਨਾ, ਉਹਦੇ ਤੁਸੀਂ ਖਿੜੇ ਹੋਏ ਹੁੰਦੇ ਹੋ, ਨੋਟ ਕਰਿਓ ਇਹ ਗੱਲ, ਤਜਰਬੇ 'ਚ ਲੈ ਕੇ ਜਾਇਓ। ਅੱਜ ਤੁਸੀਂ 2 ਘੰਟੇ ਸੁਣੋ ਸਮਝੋ, ਅੱਜ ਗੁਰਦੁਆਰੇ ਜਾਣ ਵਿੱਚ ਤੇ ਬਿਨਾਂ ਸੁਣਨ ਸਮਝਣ ਵਿੱਚ ਫਰਕ ਹੈ। ਜਿੱਦਣ ਬੰਦਾ ਸੁਣਦਾ ਸਮਝਦਾ ਹੈ ਉਦਣ ਖਿੜਦਾ ਵੀ ਅੱਜ ਯਾਰ ਬੜਾ ਕੁਝ ਸੁਣਿਆ, ਤੇ ਜਿੱਦੇ ਸੁਣਦਾ ਸਮਝਦਾ ਨਹੀਂ ਉਦਣ ਦਰਸ਼ਨ ਹੀ ਨਹੀਂ ਨਾ ਹੋਏ ਹੁੰਦੇ, ਉਹਨੂੰ ਸੁੱਕਾ ਜਿਹਾ ਹੀ ਮੁੜ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿੱਦਣ ਸੁਣਦਾ ਹੈ ਸਮਝਦਾ ਹੈ ਉਦਣ ਬਦਲਦਾ, ਫਿਰ ਇਹ ਸੁਣ ਇਹ ਤੇ ਦਰਸ਼ਨ ਐਸੇ ਨੇ, ਜਦੋਂ ਬੰਦਾ ਗੁਰੂ ਦੇ ਗਿਆਨ ਸੁਣਦਾ ਸਮਝਦਾ ਹੈ ਫਿਰ ਤੇ ਭੈੜੀ ਤੋਂ ਭੈੜੀ ਆਦਤ ਵੀ ਇੱਕ ਦਿਨ 'ਚ ਛੱਡ ਦਿੰਦਾ। ਕਈ ਬੰਦੇ ਇਦਾਂ ਦੇ ਵੇਖੇ ਹੈ ਜਿਹੜੇ ਸ਼ਰਾਬ ਛੱਡ ਹੀ ਨਹੀਂ ਸੀ ਸਕਦੇ, ਪਰ ਗੁਰੂ ਸਾਹਿਬ ਨੂੰ ਇੱਕ ਵਾਰੀ ਸੁਣਿਆ ਸਮਝਿਆ, ਮਤਲਬ ਗਿਆਨ ਜਿੱਦੇ ਘੰਟਾ ਉਹਨਾਂ ਤੇ ਲੱਗਿਆ, ਸੰਗਤ ਵਿੱਚ ਆ ਗਏ, ਘੰਟਾ ਗੁਰੂ ਆਇਆ ਹੋਣਾ ਨਾ, ਉਹਦੇ ਗੁਰੂ ਆਇਆ, ਗਿਆਨ ਸਮਝ ਆਇਆ, ਸੁਰਤ ਜੁੜ ਗਈ ਉਹਦੀ, ਸੁਰਤ ਨਾਲ ਸੁਣਨ ਲੱਗ ਪਿਆ, ਸਮਝਣ ਲੱਗ ਪਿਆ, ਬਸ ਉਦੋਂ ਹੀ ਕਹਿੰਦਾ ਲੈ ਅੱਜ ਧੋਨੀ ਪੀਣੀ। ਅਗਲਾ ਕਹਿੰਦਾ ਯਾਰ ਇਹ ਤੇ ਛੱਡ ਨਹੀਂ ਸੀ ਸਕਦਾ, ਯਾਰ ਤੂੰ ਕਿਵੇਂ ਬਦਲ ਗਿਆ? ਉਹਨੂੰ ਪੁੱਛਣ ਵਾਲਾ ਹੋਵੇ ਵੀ ਇਹਨੂੰ ਅੱਜ ਗੁਰੂ ਮਿਲਿਆ, ਤੈਨੂੰ ਪਤਾ ਨਹੀਂ ਲੱਗਾ ਇਹ ਘੰਟਾ ਬਹਿ ਕੇ ਸੁਣ ਕੇ ਆਇਆ, ਅੱਜ ਇਹਦੇ ਸਾਹਮਣੇ ਗੁਰੂ ਆਇਆ ਹੋਣਾ ਤਾਂ ਬਦਲ ਗਿਆ। ਬਾਕੀਆਂ ਦੀ ਨਹੀਂ ਮੰਨਦਾ, ਰਿਸ਼ਤੇਦਾਰਾਂ ਦੀ ਨਹੀਂ ਮੰਨਦਾ, ਕਿਸੇ ਦੇ ਬਦਲਾਇਆ ਨਹੀਂ ਸੀ ਇਹ ਬਦਲਦਾ, ਪਰ ਅੱਜ ਇਹਨੇ ਅਸਲੀ ਜੋ ਦਰਸ਼ਨ ਕੀਤੇ ਅੱਜ ਸੁਣਿਆ ਇਹਨੇ, ਤਾਂ ਕਰਕੇ ਇਹ ਪੱਕੀ ਗੱਲ ਪੱਲੇ ਬੰਨਣੀ ਨੂੰ ਹੀ ਬੰਨਣੀ ਵੀ ਸੁਣਨਾ ਸਮਝਣਾ ਇਹ ਦਰਸ਼ਨ ਹੈ। ਤੇ ਜ਼ਿੰਦਗੀ ਵਿੱਚ ਮੰਨ ਲਓ, ਉਹਨਾਂ ਬਚਨਾਂ ਨੂੰ ਲਾਗੂ ਕਰ ਲਓ, ਬਸ ਸਮਝ ਲਓ ਗੁਰੂ ਮੇਰੀ ਜ਼ਿੰਦਗੀ 'ਚ ਆ ਗਿਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਨਾਲ ਹੈ ਗੁਰੂ। ਜਿਹੜਾ ਬੰਦਾ ਬਦਲ ਗਿਆ, ਲਓ ਜੀ ਇਹਦੀ ਜ਼ਿੰਦਗੀ 'ਚ ਹੁਣ ਅਕਲ ਆ ਗਈ, ਗਿਆਨ ਆ ਗਿਆ, ਸਮਝ ਆ ਗਈ। ਤੇ ਜੇ ਗਿਆਨ ਲੈਣਾ ਨਹੀਂ ਭਾਈ, ਫਿਰ ਭਟਕਦੇ ਤੁਰੇ ਫਿਰਾਂਗੇ, ਕਿਹੜੇ ਵੇਲੇ ਨਾ ਕਿਹੜੇ ਵੇਲੇ ਸਾਡੇ ਉੱਤੇ ਕਾਮ ਹਾਵੀ ਹੋ ਜਾਣਾ, ਕਿਹੜੇ ਵੇਲੇ ਸਾਡੇ ਤੇ ਕ੍ਰੋਧ ਹਾਵੀ ਹੋ ਜਾਣਾ, ਕਿਹੜੇ ਵੇਲੇ ਲੋਭ ਹਾਵੀ ਹੋ ਜਾਣਾ, ਮੋਹ ਹਾਵੀ ਹੋ ਜਾਣਾ, ਪਤਾ ਹੀ ਨਹੀਂ ਲੱਗਣਾ। ਚੰਗੇ ਭਲੇ ਸੇਵਾਦਾਰ, ਚੰਗੇ ਭਲੇ ਸੇਵਾਦਾਰ ਕਿਹੜੇ ਵੇਲੇ ਖਾਧੇ ਜਾਂਦੇ ਐ ਪਤਾ ਹੀ ਨਹੀਂ ਲੱਗਦਾ, ਕਿਹੜੇ ਵੇਲੇ ਖਾਧੇ ਜਾਂਦੇ, ਕਿਹੜੇ ਵੇਲੇ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਪਤਾ ਹੀ ਨਹੀਂ ਲੱਗਣਾ। ਪਰ ਇਸ ਕਰਕੇ ਗੁਰਬਾਣੀ ਗਿਆਨ ਦਾ ਪਾਣੀ ਪੈਂਦਾ ਰਹੇਗਾ, ਜਿਵੇਂ ਪਾਣੀ ਦੀ ਲੋੜ ਹੈ ਬੂਟੇ ਨੂੰ, ਇਦਾਂ ਬਾਣੀ ਦੀ, ਗਿਆਨ ਦੀ, ਅਕਲ ਦੀ ਲੋੜ ਹੈ, ਹਰੇ ਭਰੇ ਰਹੀਏ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ, ਹਰੇ ਹਰੇ ਖਿੜੇ ਖਿੜੇ ਹਰ ਵੇਲੇ ਚੜ੍ਹਦੀ ਕਲਾ ਚ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਨਹੀਂ ਤੇ ਮਰੀਆਂ ਜੀਆਂ ਜ਼ਮੀਰਾਂ ਵਾਲੇ ਇੱਥੇ ਮੀਣੇ ਜੇ ਬੰਦੇ ਬੜੇ ਤੁਰੇ ਫਿਰਦੇ ਆ, ਦੋਗਲੇ ਜੇ ਕਿਰਦਾਰ ਨੇ, ਗੱਲਾਂ ਗੰਗੂ ਦੀਆਂ ਕਰਦੇ ਆ ਪਿਆਰਿਓ। ਅੱਜ ਤੇ ਹਰ ਘਰ 'ਚ ਗੰਗੂ ਬੈਠਾ, ਇੱਥੇ ਕਹਿੰਦੇ ਸਹੇੜੀ 'ਚ ਗੰਗੂ ਬੈਠਾ ਸੀ, ਅੱਜ ਤੇ ਹਰ ਘਰ 'ਚ ਗੰਗੂ ਹੈ ਪਿਆਰਿਓ। ਉਹ ਗੰਗੂ ਹੈ ਹੀ ਤਾਂ ਕਿਉਂਕਿ ਸੁਣ ਸਮਝ ਨਹੀਂ ਰਿਹਾ, ਉਹ ਵੇਖਦਾ ਹੈ ਸਮਝਦਾ ਨਹੀਂ। ਵੱਡੇ ਵੱਡੇ ਲੀਡਰ ਨੇ ਮਹੀਨੇ ਦੇ ਮਹੀਨੇ ਪਾਠ ਕਰਾਉਂਦੇ ਆ ਜਾ ਕੇ ਗੁਰਦੁਆਰਿਆਂ 'ਚ, ਕਈ ਲੀਡਰਾਂ ਦੇ 10-10 ਜਗ੍ਹਾ ਪਾਠ ਚੱਲਦੇ ਆ। ਇੱਕ ਆਫੀਸਰ ਨੂੰ ਮੈਂ ਜਾਣਦਾ, ਮੈਨੂੰ ਮਿਲਦਾ ਹੁੰਦਾ ਜੀ, ਮੈਨੂੰ ਜਦੋਂ ਦੱਸਣਾ ਉਹਨੇ ਮੇਰਾ ਕਿ ਇੱਥੇ ਪਾਠ ਦਾ ਭੋਗ ਪੈਣਾ ਹੈ, ਪਰਸੋਂ ਉੱਥੇ ਪੈਣਾ ਹੈ, ਫਲਾਣੀ ਤਰੀਕ ਨੂੰ ਉਸ ਗੁਰਦੁਆਰੇ, ਉਹ ਨੇੜੇ ਦੇ ਸਾਰੇ ਜ਼ਿਲ੍ਹਿਆਂ 'ਚ ਪਾਠ ਚੱਲਦੇ ਹੁੰਦੇ ਉਹਦੇ, ਇੱਕ ਮਹੀਨੇ ਵਿੱਚ ਘੱਟ ਤੋਂ ਘੱਟ 10-15 ਜਗ੍ਹਾ ਪਾਠ ਕਰਾ ਦਿੰਦਾ। ਤੇ ਮੈਂ ਇੱਕ ਦਿਨ ਆਈਡੀਆ ਲਾਵਾਂ, ਮੈਂ ਕਿਹਾ 70-75 ਹਜ਼ਾਰ ਰੁਪਈਆ ਤੇ ਬੰਦਾ ਪਾਠਾਂ 'ਤੇ ਲਾ ਦਿੰਦਾ ਇੱਕ ਮਹੀਨੇ 'ਚ, ਇੱਥੇ ਵੀ ਪਾਠ, ਉੱਥੇ ਵੀ ਪਾਠ, ਉੱਥੇ ਵੀ ਪਾਠ, ਭੋਗ ਤੇ ਤੁਰਿਆ ਹੀ ਰਹਿੰਦਾ ਵੀ ਕਦੇ ਉੱਥੇ ਸਰੂਪਾ ਪੈਣਾ ਭੋਗ ਤੇ, ਕਦੇ ਉੱਥੇ ਪੈਣਾ, ਕਦੇ ਉੱਥੇ ਪੈਣਾ। ਤੇ ਮੈਂ ਇੱਕ ਦਿਨ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੀ ਤਨਖਾਹ ਕਿੰਨੀ ਹੈ? ਉਦੋਂ ਕਹਿੰਦਾ ਜੀ 37,000 ਮਹੀਨੇ ਦੀ ਤਨਖਾਹ, ਕੱਟ ਕਟਾ ਕੇ ਕਹਿੰਦਾ 37,000 ਮਿਲਦਾ। ਤੇ ਮੈਂ ਹਿਸਾਬ ਲਾਵਾਂ ਵੀ 75,000 ਤੇ ਪਾਠਾਂ 'ਤੇ ਲਾ ਦਿੰਦਾ ਹੈ, ਇਹਦਾ ਮਤਲਬ ਉੱਤੋਂ ਕਿੰਨੇ ਕੁ ਕਮਾਉਂਦਾ ਹੋਣਾ। ਵੀ ਇਹੋ ਜਿਹੀਆਂ ਬੇਈਮਾਨੀਆਂ ਲੈ ਕੇ ਅਸੀਂ ਕਿਹੜੇ ਪਾਠ ਦੀ ਗੱਲ ਕਰਦੇ ਹਾਂ? ਇਹ ਸਾਰੇ ਹੀ ਉਹ ਲੋਕ ਨੇ ਜਿਹੜੇ ਵੇਖਦੇ ਐ, ਸਮਝਦੇ ਕੋਈ ਨਹੀਂ। ਗੰਗੂ ਦਾ ਕਸੂਰ ਆਪਾਂ ਸਾਰੇ ਕੱਢਦੇ ਹਾਂ ਵੀ ਗੰਗੂ ਨੇ ਐਂ ਲੈ ਦੱਸ ਲੈ ਦੱਸ ਐਂ ਲੈ ਆਇਆ ਘਰੇ, ਐਂ ਵੇਖ ਲਿਆ ਤੇ ਪਿਆਰ ਕੀਤਾ ਹੀ ਨਹੀਂ। ਆਪਾਂ ਖੜਦੇ ਕਿੱਥੇ ਆ? ਅਗਲਾ ਕਹਿੰਦਾ ਤੂੰ ਨਹੀਂ ਲਿਆਇਆ ਸਿਰ ਤੇ ਚੱਕ ਕੇ ਗੁਰੂ ਗ੍ਰੰਥ ਸਾਹਿਬ ਨੂੰ, ਉਹ ਸਾਹਿਬਜ਼ਾਦਿਆਂ ਨੂੰ ਲੈ ਕੇ ਆਇਆ ਸੀ, ਤੂੰ ਨਹੀਂ ਲੈ ਕੇ ਆਇਆ ਸਰੂਪ ਸਿਰ ਤੇ ਚੱਕ ਕੇ? ਹੁਣ ਕਰ ਗੱਲ ਵੀ ਸਰੂਪ ਘਰੇ ਲਿਆਇਆ ਨਹੀਂ ਸੀ ਖੰਡ ਪਾਠ ਕਰਾਉਣ ਵੇਲੇ। ਅਗਲਾ ਕਹਿੰਦਾ ਲੈ ਕੇ ਆਇਆ ਸੀ ਸਿਰ ਤੇ ਚੱਕ ਕੇ? ਕਹਿੰਦਾ ਹਾਂ। ਫਿਰ ਖੰਡ ਪਾਠ ਹੋ ਗਿਆ? ਕਹਿੰਦਾ ਹੋ ਗਿਆ। ਸ਼ਾਮ ਨੂੰ ਮਹਾਰਾਜ ਚਲੇ ਗਏ? ਕਹਿੰਦੇ 10 ਵਜੇ ਭੋਗ ਪੈ ਗਿਆ, 11 ਵਜੇ ਗੁਰੂ ਗ੍ਰੰਥ ਸਾਹਿਬ ਚਲੇ ਗਏ। ਕਹਿੰਦੇ ਸ਼ਾਮ ਨੂੰ ਫਿਰ ਆਹ ਕੀ ਹੋਇਆ? ਉਹੀ ਟੇਬਲ, ਉਹੀ ਕੁਰਸੀਆਂ, ਉਹੀ ਬੈੱਡ, ਡੀਜੇ ਵੀ ਚੱਲਦਾ, ਬੋਤਲਾਂ ਵੀ ਚੱਲਦੀਆਂ ਨੇ, ਤੈਂ ਕਿਹੜਾ ਰੰਗ ਲਾ ਤੇ ਆਖੋ ਸਤਨਾਮ, ਤੈਂ ਕਿਹੜੇ ਰੰਗ ਲਾ ਤੇ ਗਾਲਾਂ ਗੰਗੂ ਨੂੰ ਕੱਢਦੇ ਹੋ? ਘਰ ਘਰ ਗੰਗੂ, ਇੱਥੇ ਘਰ ਘਰ ਗੰਗੂ। ਪ੍ਰੋਬਲਮ ਇਹ ਹੈ ਵੀ ਦਿਸਦਾ ਗੰਗੂ ਹੈ, ਆਪਾਂ ਆਪਣੇ ਕੰਨੀ ਕਿਹੜਾ ਵੇਖਦਾ? ਤੂੰ ਨਹੀਂ ਲੈ ਕੇ ਆਇਆ ਗੁਰੂ ਗ੍ਰੰਥ ਸਾਹਿਬ ਨੂੰ ਘਰੇ? ਗੰਗੂ ਨੇ ਘਰੇ ਲਿਆਇਆ ਦੀ ਕਦਰ ਨਹੀਂ ਕੀਤੀ ਨਾ, ਤੈਂ ਤੇ ਲੱਲਰ ਲਾਤੇ ਬਥੇਰੇ, ਤੈਂ ਕਿਹੜੀ ਕਦਰ ਕਰ ਲਈ ਭਾਈ? ਦੱਸ ਅਸੀਂ ਕਿਹੜੀ ਕਦਰ ਕਰ ਲਈ? ਦੱਸੋ ਕਿੰਨਾ ਕਿੰਨਾ ਕੁ ਸੁਣ ਲਿਆ ਕੋਲ ਬਹਿ ਕੇ, ਕਿੰਨੀ ਕੁ ਸੇਵਾ ਕਰ ਲਈ ਅਸੀਂ? ਇਹ ਤੇ ਮਰ ਗਈਆਂ ਅਣਖਾਂ ਗੰਗੂ ਦੀ ਅਣਖ ਨਹੀਂ ਮਰੀ ਸਾਡੀਆਂ ਵੀ ਮਰ ਗਈਆਂ ਸਾਡੀਆਂ ਵੀ ਮਰ ਗਈਆਂ ਅਣਖਾਂ ਜ਼ਮੀਰਾਂ ਤੇ ਮਰੀਆਂ ਪਈਆਂ ਨੇ ਤੇ ਮੈਂ ਲਾਈਨਾਂ ਸੁਣਦਾ ਸੀ ਅਣਖ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਤੋਂ ਕਹਿੰਦੇ ਮਿਲੀ ਨਹੀਂ ਕਿਧਰੇ ਅਣਖ ਅਣਖੀ ਬੰਦੇ ਕਿੱਥੋਂ ਲੱਭੋਗੇ ਤੁਸੀਂ ਕਹਿੰਦੇ ਅਣਖ ਮਰ ਗਈ ਗੰਗੂ ਦੀ ਅਣਖ ਮਰ ਗਈ ਜੀ ਗੰਗੂ ਮੈਂ ਕਹਿੰਦਾ ਸਹੇੜੀ ਵਾਲੇ ਕਦੀ ਕਦੀ ਤੇ ਸੋਚਦੇ ਹੋਣਗੇ ਵੀ ਯਾਰ ਗੰਗੂ ਸਾਡੇ ਪਿੰਡ ਦਾ ਹੀ ਹੋਣਾ ਸੀ ਕਈ ਵਾਰੀ ਸੋਚਦੇ ਹੋਣਗੇ ਵੀ ਯਾਰ ਸਹੇੜੀ ਦਾ ਨਾਮ ਅੱਗੇ ਆ ਜਾਂਦਾ ਵੀ ਸਹੇੜੀ ਦਾ ਹੀ ਗੰਗੂ ਹੋਣਾ ਸੀ ਮੈਂ ਸਹੇੜੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਮਨ ਕਾਇਮ ਕਰ ਲਓ ਅੱਜ ਕੱਲ੍ਹ ਤੇ ਘਰ ਘਰ ਗੰਗੂ ਨੇ ਕੋਈ ਘੱਟ ਨਹੀਂ ਇੱਥੇ ਘੱਟ ਕਿਹੜਾ ਇੱਥੇ ਘਰ ਘਰ ਗੰਗੂ ਹੈ ਤੇ ਜੇ ਗੱਲ ਕਰੋਗੇ ਨਾ ਵੀ ਉਹ ਅਣਖਾਂ ਲੱਭ ਜਾਣ ਜਿਹੜੀਆਂ ਐ ਐ ਐ ਨੂੰ ਤੁਰੋ ਇੱਧਰ ਚਮਕੌਰ ਦੀ ਗੜੀ ਮੈਂ ਕਹਿੰਦਾ ਵਿੱਚ ਵਿਚਾਲੇ ਜੇ ਪੈਂਦੇ ਹੋ ਇੱਕ ਪਾਸੇ ਚਮਕੌਰ ਇੱਕ ਪਾਸੇ ਸਰਹੰਦ ਫਤਿਹਗੜ੍ਹ ਸਾਹਿਬ ਕਿਤੋਂ ਨਹੀਂ ਲੱਭਦੀ ਜੀ ਉਹ ਚੀਜ਼ ਜੇ ਕਿਤੇ ਲੱਭਣੀ ਹੋਵੇ ਕਿਤੋਂ ਨਹੀਂ ਲੱਭਦੀ ਲਓ ਸੁਣੋ ਆਪਾਂ ਲਾਈਨਾਂ ਸੁਣਦੇ ਹਾਂ ਬੜੀਆਂ ਪਿਆਰੀਆਂ ਨੇ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਵੈਸੇ ਤੇ ਨਾ ਇਹ ਗੱਲ ਆਪਾਂ ਕਰਦੇ ਤੇ ਹਾਂ ਵੈਸੇ ਚਾਹੀਦਾ ਇਹ ਹੈ ਵੀ ਪੰਡਾਲ ਹੋਵੇ ਛੱਤਿਆ ਰਾਤ ਦੇ 9 ਤੋਂ 12 ਹੋਵੇ ਦੀਵਾਨ ਰਾਤ ਦਾ ਤੇ ਐ ਬਸ ਜਿੱਥੇ ਕੋਈ ਬੈਠਾ ਸੁੰਨ ਹੋ ਕੇ ਬੈਠੀ ਫੇਰ ਆ ਗੱਲ ਕਰਨ ਦਾ ਸਵਾਲ ਜੇ ਸਾਹਿਬਜ਼ਾਦਿਆਂ ਦੀ ਬਾਤ ਪਾਉਣੀ ਹੋਵੇ ਨਾ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਹਮਣੇ ਲਿਆਉਣਾ ਹੋਵੇ ਫਿਰ ਤੇ ਇਦਾਂ ਦਾ ਟਾਈਮ ਚਾਹੀਦਾ ਜਿਵੇਂ ਅੱਜ ਕੱਲ੍ਹ ਦਾ ਰਾਤਾਂ ਨੇ ਨਾ ਅੱਜ ਕੱਲ੍ਹ ਦੀ ਇਦਾਂ ਦਾ ਹੋਵੇ ਸਮਾਂ ਬੰਦ ਕਰਕੇ ਸਾਰਾ 3-4 ਏਕੜ ਦੇ ਵਿੱਚ ਐ ਟਿਕ ਕੇ ਬੈਠੀ ਫਿਰ ਐ ਲੱਗਦਾ ਹੁੰਦਾ ਵੀ ਸਾਡੇ ਸਾਹਮਣੇ ਹੀ ਹੈ ਸਾਰਾ ਕੁਝ ਐ ਲੱਗਦਾ ਵੀ ਬਿਲਕੁਲ ਸਾਹਮਣੇ ਲਓ ਸੁਣੋ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇਹ ਬਾਜ਼ਾਰਾਂ ਚੋਂ ਮਿਲਦੀ ਨਹੀਂ ਮੁੱਲ ਲੈ ਲੈਂਦੇ ਲੋਕ ਇਹ ਅਣਖ ਤੇ ਪੈਦਾ ਹੁੰਦੀ ਹੈ ਇਹ ਅੰਦਰ ਪੈਦਾ ਹੁੰਦੀ ਹੈ ਸਾਹਿਬਜ਼ਾਦਿਆਂ ਚ ਪੈਦਾ ਕਿੱਥੋਂ ਹੋਈ ਹੋਏਗੀ ਅਣਖੀ ਪਿਤਾ ਨੂੰ ਵੇਖ ਕੇ ਪੈਦਾ ਹੋਈ ਹੋਏਗੀ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਪੈਦਾ ਹੋਈ ਉਹਨਾਂ ਤੋਂ ਸੁਣ ਕੇ ਪੈਦਾ ਹੋਈ ਲੋ ਸੁਣ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਉਸ ਧਰਤੀ ਤੇ ਖੜ ਕੇ ਜਦੋਂ ਮੈਂ ਨਜ਼ਰ ਜਗਤ ਵਿੱਚ ਮਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ किधरे ना मिली बजारा चो मां गुजरी ते साहेब जादे गंगू खेड़ी ले आया जा मुरिंदे चुगली कीती किड्डा पाप कमाया जा मुरिंदे चुगली कीती किड्डा पाप कमाया आज भी गंगू गिनिया जांदा लून हराम गदारा चो मैं अनख लबन लई तुरिया सी किधरे ना मिली बजारा चो ठंडा बुरज ते अत दी सर्दी कैद सी तिन्नों कीते पौदे दिन सी थका चलदा की कहर लाला ते बीते पौदे दिन सी थका चलदा की कहर लाला ते बीते मोती राम जी दुध प्यावन आया लंगदा होया मारा चो मोती राम जी दुध प्यावन आया लंगदा आया मारा चो पता नहीं किन्ने दुखां दे विचों मोती राम वर्गे दुध प्या गया अणख जागी मैं अनख लबन लई तुरिया सी किधरे ना मिली बजारा चो दीन कबूलो साडा बचियो सब भूल जाओ रिश्ते नाते सिखी छड़ो मुसलम बन जो जालम ए गल आखे सिखी छड़ो मुसलम बन जो जालम ए गल आखे राज भाग नल डोले देवा हो जाओ खत्म सरदारा चो मैं अनख लबन लई तुरिया सी किधरे ना मिली बजारा चो छोटे छोटे लाला ने ना दाग धर्म नू लाया ज्यों दे नीहा विच चिन दे हो पापी ने फतवा लाया ज्यों दे नीहा विच चिन दे हो ਪਾਪੀ ਨੇ ਫਤਵਾ ਲਾਇਆ ਦੁਸ਼ਮਣ ਸਮਝੇ ਸਿੱਖੀ ਕਰਤੀ ਕਰਤੀ ਖਤਮ ਸਰਦਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਜ਼ਾਰਾਂ ਚੋਂ ਇਹ ਬਜ਼ਾਰਾਂ ਵਿੱਚੋਂ ਮੁੱਲ ਨਹੀਂ ਮਿਲਦੀ ਮਿਲੀ ਕਹਿੰਦੇ ਅਣਖ ਸਰਹੰਦ ਦੀਆਂ ਦੀਵਾਰਾਂ ਵਿੱਚ ਜਾ ਕੇ ਇਹ ਵੀ ਕਿਹਾ ਕਹਿੰਦੇ ਸਰਦਾਰਾਂ ਚੋਂ ਖਤਮ ਹੋ ਜਾਓ ਤੁਹਾਨੂੰ ਬੇਗਮਾਂ ਦੇ ਡੋਲੇ ਦਿਆਂਗੇ ਹੋ ਜਾਓ ਖਤਮ ਸਰਦਾਰਾਂ ਚੋਂ ਸਰਦਾਰੀ ਛੱਡ ਦਿਓ ਪਰ ਅੱਜ ਤੇ ਇਦਾਂ ਦੇ ਹਜ਼ਾਰਾਂ ਨਹੀਂ ਲੱਖਾਂ ਲੋਕ ਨੇ ਜਿਨ੍ਹਾਂ ਨੇ ਸਰਦਾਰੀ ਛੱਡ ਦਿੱਤੀ ਹੈ ਨਾ ਉਹਨਾਂ ਨੂੰ ਕੋਈ ਨੀਹਾਂ ਵਿੱਚ ਚਿਣਦਾ ਹੈ ਨਾ ਉਹਨਾਂ ਨੂੰ ਕੋਈ ਤਕਲੀਫਾਂ ਦਿੱਤੀਆਂ ਜਾ ਰਹੀਆਂ ਹੈ ਸ਼ੌਂਕ ਵਜੋਂ ਹੀ ਉਹਨਾਂ ਨੇ ਸਰਦਾਰੀ ਜਿਹੜੀ ਹੈ ਛੱਡ ਦਿੱਤੀ ਹੈ ਬਹੁਤ ਬੰਦੇ ਇਦਾਂ ਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਆਪਣੇ ਨਾਵਾਂ ਨਾਲੋਂ ਸਿੰਘ ਵੀ ਕਟਾ ਦਿੱਤਾ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਬਹੁਤ ਬੰਦਿਆਂ ਨੇ ਆਪਣੇ ਨਾਵਾਂ ਨਾਲੋਂ ਸਿੰਘ ਕੱਟਤਾ ਜਦੋਂ ਉਹ ਨਾਮ ਲਿਖਾਉਣ ਜਾਂਦੇ ਹੈ ਨਾ ਉੱਥੇ ਜਾ ਕੇ ਫਿਰ ਉਹ ਨਾਮ ਦੇ ਨਾਲੋਂ ਸਿੰਘ ਨਹੀਂ ਲਾਉਂਦੇ ਜਿੱਦਾਂ ਹੁਣ ਐਂ ਸਮਝੋ ਵੀ ਜੇ ਕਿਸੇ ਬੰਦੇ ਦਾ ਨਾਂ ਜਸਪਾਲ ਹੈ ਜਸਪਾਲ ਸਿੰਘ ਤੇ ਉਹ ਲਿਖਵਾਉਂਦਾ ਹੈ ਜਸਪਾਲ ਗਿੱਲ ਸਿੰਘ ਨਹੀਂ ਲਿਖਵਾਉਂਦਾ ਜਦੋਂ ਉਹਦੇ ਬੱਚੇ ਦਾ ਨਾਮ ਰਜਿਸਟਰਡ ਕਰਾਉਣ ਜਾਂਦੇ ਹੈ ਉੱਥੇ ਆਪਣੇ ਬੱਚੇ ਦੇ ਨਾਮ ਨਾਲ ਸਿੰਘ ਜਾਂ ਕੌਰ ਕੈਨੇਡਾ ਅਮਰੀਕਾ 'ਚ ਲੋਕੀ ਲਾਉਂਦੇ ਨੇ ਗੋਰਿਆਂ ਵਾਲੇ ਨਾਮ ਹੈ ਉਹਨਾਂ ਨੇ ਆਪੇ ਹੀ ਲਾ ਦਿੱਤਾ ਆ ਸਾਰਾ ਲਾ ਦਿੱਤਾ ਇੱਥੇ ਕਿੰਨੀ ਮੁਸ਼ਕਲ ਹੋਈ ਹੋਵੇਗੀ ਜਿੱਥੇ ਐਡੇ ਐਡੇ ਵੱਡੇ ਲਾਲਚ ਦਿੱਤੇ ਗਏ ਹੈ ਡਰਾਬੇ ਦਿੱਤੇ ਗਏ ਹੈ ਪਰ ਫਿਰ ਵੀ ਉਹ ਹੌਸਲੇ 'ਚ ਹੈ ਅਸਲ ਵਿੱਚ ਆਓ ਜੋ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਇਹ ਇਕੱਲਾ ਇਹ ਨਹੀਂ ਵੀ ਗੰਗੂ ਮਾਇਆ ਵਿੱਚ ਮੋਇਆ ਗਿਆ ਅਸੀਂ ਸਾਰੇ ਹੀ ਖਾਧੇ ਜਾ ਚੁੱਕੇ ਹਾਂ ਖਾਧੇ ਫਿਰ ਬੇਨਤੀ ਕਰਦਾ ਵੇਖੋ ਸਿੱਖ ਸਰੀਰ ਹੈ ਕਿ ਸੁਰਤ ਹੈ ਬੋਲੋ ਜੀ ਸੁਰਤ ਹੈ ਨਾ ਗੁਰੂ ਦੇ ਹੈ ਨਾ ਸਿੱਖ ਦੇ ਹੈ ਸਾਡੀ ਦੇਹ ਸਿੱਖ ਨਹੀਂ ਵੀ ਮੈਂ ਚੋਲਾ ਪਾਇਆ ਮੈਂ ਗਾਤਰਾ ਕਿਰਪਾਨ ਮੈਂ ਦਾੜੀ ਮੈਂ ਪੱਗ ਬੰਨੀ ਹੈ ਤੇ ਮੈਂ ਸਿੱਖ ਹਾਂ ਮੇਰਾ ਆਹ ਸਿੱਖ ਨਹੀਂ ਜੋ ਮੈਂ ਦਿਸਦਾ ਮੇਰੀ ਸੁਰਤ ਹੈ ਸਿੱਖ ਤੇ ਜੇ ਮੇਰੀ ਸੁਰਤ ਖਾਧੀ ਪਈ ਹੈ ਨਾ ਫਿਰ ਤੇ ਖਾਧਾ ਗਿਆ ਤੇ ਬਾਹਰਲੀ ਜਿਹੜੀ ਸੁਰਤ ਹੈ ਇਹ ਮਟੀਰੀਅਲ ਵਿੱਚ ਫਸਦੀ ਹੈ ਮਾਇਆ ਵਿੱਚ ਫਸਦੀ ਹੈ ਜਿਵੇਂ ਤੀਸਰੇ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਮਾਇਆ ਮਮਤਾ ਮੋਹਣੀ ਲਓ ਸੁਣੋ ਜਿਨ ਵਿਣ ਦੰਤਾਂ ਜਗ ਖਾਇਆ ਸਾਰਾ ਜਗਤ ਖਾਧਾ ਪਿਆ ਗੰਗੂ ਦੀ ਗੱਲ ਨਹੀਂ ਆਪਾਂ ਸਾਰੇ ਖਾਧੇ ਪਏ ਖਾਧੇ ਜਾਣਾ ਕੋਈ ਸਰੀਰ ਦਾ ਖਾਧਾ ਜਾਣਾ ਨਹੀਂ ਆਹ ਬੰਦੇ ਨੂੰ ਸ਼ੇਰ ਖਾ ਗਿਆ ਇਹਨੂੰ ਕੁੱਤਾ ਖਾ ਗਿਆ ਇਹਦੇ ਮਗਰ ਫਲਾਣਾ ਪੈ ਗਿਆ ਉਹ ਖਾਧਾ ਜਾਣਾ ਤਨ ਦਾ ਖਾਧਾ ਜਾਣਾ ਨਹੀਂ ਸੁਰਤ ਦਾ ਖਾਧਾ ਜਾਣਾ ਤੇ ਜਿਹੜੀ ਸਾਡੀ ਸੁਰਤ ਹੈ ਉਹ ਖਾਧੀ ਪਈ ਹੈ ਸਾਡੀ ਬਹੁਤਿਆਂ ਦੀ ਅੰਦਰੋਂ ਖਾਧੇ ਪਏ ਹੈ ਤੇ ਕਹਿੰਦੇ ਜਿਹੜੀ ਇਹ ਖਾਣ ਵਾਲੀ ਮਾਇਆ ਹੈ ਨਾ ਮਾਇਆ ਦਾ ਅਰਥ ਕੋਈ ਪੈਸੇ ਜਾਂ ਨੋਟ ਨਹੀਂ ਬਹੁਤੇ ਬੰਦੇ ਮਾਇਆ ਪੈਸੇ ਨੂੰ ਸਮਝਦੇ ਆ ਵੀ ਜਿਹੜੇ ਆ ਨੋਟ ਹੈ 10 ਦਾ 100 ਦਾ ਨੋਟ ਹੈ 500 ਦਾ 2000 ਦਾ ਵੀ ਇਹਨੂੰ ਕਹਿੰਦੇ ਆ ਜੀ ਮਾਇਆ ਇਹ ਮਾਇਆ ਨਹੀਂ ਮਾਇਆ ਦੀ ਡੈਫੀਨੇਸ਼ਨ ਹੈ ਇਹ ਮਾਇਆ ਅੱਗੇ ਉਹਦੀ ਪਰਿਭਾਸ਼ਾ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਚੀਜ਼ ਸਾਨੂੰ ਸੱਚ ਨਾਲੋਂ ਤੋੜੇ ਉਹ ਮਾਇਆ ਹੈ। ਜਿਹੜੀ ਵੀ ਚੀਜ਼ ਰੱਬ ਨਾਲੋਂ ਮਤਲਬ ਸੱਚ ਨਾਲੋਂ ਤੋੜੇ ਉਹ ਮਾਇਆ। ਜਿਵੇਂ ਹੁਣ ਵੇਖਿਓ ਤੁਹਾਡੇ ਸਾਹਮਣੇ ਕਤਲ ਹੋਇਆ, ਅਗਲਾ ਐ ਬੀਬੀ ਤਰਲੇ ਕਰਦੀ ਹੈ ਵਿਧਵਾ, ਉਹ ਕਹਿੰਦੀ ਵੇ ਭਰਾਵਾ ਗਵਾਹੀ ਦੇ ਦੇ, ਗਵਾਹੀ ਦੇ ਦੇ। ਇੱਕ ਵਾਰੀ ਕਹਿ ਦੇਗਾ ਜਿਨੇ ਮੇਰੇ ਪਤੀ ਨੂੰ ਕਤਲ ਕੀਤਾ, ਮੇਰੇ ਬੱਚਿਆਂ ਨੂੰ ਤੇ ਮੇਰੇ ਪਤੀ ਨੂੰ, ਮੇਰੀ ਮੈਨੂੰ ਤੇ ਮੇਰੇ ਬੱਚਿਆਂ ਨੂੰ ਇਨਸਾਫ ਮਿਲ ਜੂ। ਇੱਕ ਵਾਰੀ ਕਹਿ ਦੇ ਜਾ ਕੇ ਵੀ ਇਹਨੇ ਕਤਲ ਕੀਤਾ ਹੈ, ਸੁਣੋ। ਤੇ ਬੰਦਾ ਕਹਿੰਦਾ ਹੈ, ਬੱਚੇ ਉਹਦੇ ਕਹਿੰਦੇ, ਘਰ ਵਾਲੀ ਕਹਿੰਦੀ ਛੱਡ ਪਰੇ ਕਾਹਨੂੰ ਪੰਗਾ ਲੈਂਦਾ ਹੈ, ਅਗਲੇ ਵੱਡੇ ਬੰਦੇ ਨੇ ਤੇਰੇ ਨਾਲ ਪੰਗਾ ਪੈ ਜੂ, ਮੁੜ ਕੇ ਤੂੰ ਔਖਾ ਹੋਏਗਾ, ਸਾਰੀ ਜ਼ਿੰਦਗੀ ਲਈ ਦੁਸ਼ਮਣੀ ਮੁੱਲ ਲੈ ਲੇਗਾ। ਜਦੋਂ ਬੰਦਾ ਐ ਵੇਖ ਕੇ, ਅੱਛਾ ਬੱਚਿਆਂ ਕੰਨੀ ਵੇਖ ਕੇ ਘਰ ਵਾਲੀ ਦੀ ਗੱਲ ਸੁਣ ਕੇ ਅਗਲਾ ਗਵਾਹੀ ਦੇਣ ਵਾਸਤੇ ਮੰਨਿਆ ਨਹੀਂ ਮੁੱਕਰ ਗਿਆ, ਇਹਨੂੰ ਕਿਹਾ ਜਾ ਸਕਦਾ ਹੈ ਵੀ ਖਾਧਾ ਪਿਆ, ਖਾਧਾ ਪਿਆ। ਮਤਲਬ ਇਹਦਾ ਇਹ ਹੈ ਮਾਇਆ ਮਤਲਬ ਮੋਹ ਕੇ ਲੈ ਗਈ ਮਟੀਰੀਅਲ। ਉਹ ਬੱਚੇ ਜਿਨ੍ਹਾਂ ਨੇ ਸੱਚ ਬੋਲਣ ਨਹੀਂ ਦਿੱਤਾ, ਬੱਚਿਆਂ ਦਾ ਚਿਹਰਾ ਸਾਹਮਣੇ ਆ ਗਿਆ, ਘਰ ਵਾਲੀ ਦਾ ਚਿਹਰਾ ਸਾਹਮਣੇ ਆ ਗਿਆ, ਆਪਣੇ ਪਰਿਵਾਰ ਕੰਨੀ ਵੇਖ ਲਿਆ, ਉਹ ਬੀਬੀ ਨੂੰ ਇਨਸਾਫ ਨਹੀਂ ਦਵਾਇਆ, ਇਹਨੂੰ ਕਹਿੰਦੇ ਨੇ ਖਾਧਾ ਪਿਆ। ਇਹਨੂੰ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ, ਸੱਚ ਭੁੱਲ ਗਿਆ, ਮੋਹ ਉਪਜੈ ਭਾਉ ਦੂਜਾ ਲਾਇਆ। ਆਪਣੇ ਪਰਿਵਾਰ ਕੰਨੀ ਤੇ ਵੇਖ ਲਿਆ ਪਰ ਸੱਚ ਨਹੀਂ ਵੇਖਿਆ, ਇਹ ਹੈ ਖਾਧਾ ਪਿਆ। ਇਹਨੂੰ ਕਹਿੰਦੇ ਖਾਧਾ ਜਾਣਾ। ਪੈਸੇ ਨੂੰ ਹੱਥ ਲਾਉਣ ਦੀ ਗੱਲ ਨਹੀਂ ਸਾਡੇ ਨਾ, ਮੇਰੇ ਪਿੰਡ ਦੇ ਨੇੜੇ ਇੱਕ ਬਾਬਾ ਹੁੰਦਾ ਸੀ, ਉਹ ਨਾ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ, ਤੇ ਮੇਰੇ ਪਿਤਾ ਨੇ ਕਹਿਣਾ ਵੀ ਹੋਰ ਕਿਸੇ ਨੂੰ ਉਗਰਾਹੀ ਦਈਏ ਨਾ ਦਈਏ, ਇਹ ਬਾਬੇ ਨੂੰ ਪੈਸੇ ਜ਼ਰੂਰ ਦੇਣੇ। ਤੇ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਸ ਬਾਬੇ ਨੂੰ ਪੈਸੇ ਕਿਉਂ ਦਿੰਦੇ ਹੋ, ਬਾਕੀ ਤੇ ਕਿਸੇ ਨੂੰ ਨਹੀਂ। ਉਹ ਕਹਿੰਦੇ ਸੀ ਨਹੀਂ, ਇਹ ਨਾ ਮਾਇਆ ਨੂੰ ਹੱਥ ਨਹੀਂ ਲਾਉਂਦਾ। ਇਹੀ ਗੱਲ ਦਾ ਪ੍ਰਭਾਵ ਸੀ, ਪੈਸੇ ਉਹਨੂੰ ਦੇਣੇ ਤੇ ਉਹ ਜੇਬ ਨਾ ਉਹਦੀ ਵੱਡੀ ਸਾਰੀ ਜੇਬ ਸੀ ਇੱਥੇ ਲਵਾਈ ਹੋਈ, ਉਹ ਇਦਾਂ ਅੱਗੇ ਕਰ ਦਿਆ ਕਰੇ, ਹੱਥ ਨਹੀਂ ਸੀ ਲਾਉਂਦਾ ਹੁੰਦਾ ਵੀ ਚਾਪੇ ਤੁਸੀਂ ਨੋਟ ਪਾ ਦਿਓ ਵੀ ਇਦਾਂ ਇਦਾਂ। ਉਹਨੂੰ ਸਾਡੇ ਵਾਲਾ ਲਾਣਾ ਇੰਨੇ ਜੀ ਖੁਸ਼ ਸੀ, ਕਹਿੰਦੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਸਾਡਾ ਟੱਬਰ ਇੰਨੇ ਨਾਲ ਹੀ ਉਹਨੂੰ ਪੈਸੇ ਦੇ ਦਿਆ ਕਰੇ ਵੀ ਇਹ ਬਾਬਾ ਮਾਇਆ ਨੂੰ ਹੱਥ ਨਹੀਂ ਲਾਉਂਦਾ। ਭਾਵ ਜਿਹੜਾ ਨੋਟਾਂ ਨੂੰ ਹੱਥ ਨਹੀਂ ਲਾਉਂਦਾ ਇਹਦਾ ਮਤਲਬ ਵੀ ਮਾਇਆ। ਹੱਥ ਦੀ ਕਿਹੜੀ ਗੱਲ ਹੈ, ਸੁਰਤ ਦੀ ਗੱਲ ਹੈ ਸਾਰੀ। ਕਈ ਬੰਦੇ ਜੇਬਾਂ 'ਚ ਲੱਖਾਂ ਰੁਪਈਆ ਚੱਕੀ ਫਿਰਦੇ ਐ ਪਰ ਉਹਨਾਂ ਦੀ ਸੁਰਤ ਨਹੀਂ ਨੇੜੇ ਪਹੁੰਚਦੀ, ਆਹ ਹੱਥ ਨਾ ਲੱਗੇ। ਸੁਰਤ ਸਿੱਖ ਹੈ, ਸਰੀਰ ਦੀ ਗੱਲ ਕੀ ਹੈ, ਆ ਦੇਹ ਦੀ ਕਿਹੜੀ ਗੱਲ ਹੈ। ਸੁਰਤ ਤੇਰੀ ਨਾ ਪਹੁੰਚੇ, ਸੁਰਤ ਲੱਗਦੀ ਹੈ, ਸੁਰਤ ਤੇ ਲੱਗਦੀ ਹੈ, ਹੱਥ ਲੱਗਦਾ ਨਹੀਂ। ਤੂੰ ਗਿਣਦਾ ਤੇ ਘਰੇ ਜਾ ਕੇ ਫਿਰ ਇਦਾਂ ਹੀ ਹੁੰਦਾ ਸੀ, ਘਰੇ ਜਾ ਕੇ ਗਿਣਦਾ ਤੇ ਇਦਾਂ ਹੀ ਹੋਣਾ। ਤੇ ਮੈਂ ਜਦੋਂ ਬਾਹਰਲੇ ਦੇਸ਼ਾਂ ਵਿੱਚ ਵੇਖਿਆ ਨਾ, ਜਦੋਂ ਗਿਆ ਮੈਂ ਉੱਥੇ, ਮੈਂ ਸੋਚਿਆ ਕਰਾਂ ਵੀ ਇੱਥੇ ਤੇ ਜੇ ਕਿਤੇ ਵੀ ਕੋਈ ਚੀਜ਼ ਖਰੀਦਦੇ ਐ ਇਹ ਤੇ ਨੋਟ ਨਗਦ ਪੈਸੇ ਦਿੰਦੇ ਹੀ ਨਹੀਂ, ਇਹ ਤੇ ਕਾਰਡ ਵਰਤਦੇ ਆ, ਹਰ ਜਗ੍ਹਾ ਜਿੱਥੇ ਪੈਸੇ ਦੇਣੇ ਹੁੰਦੇ ਐ ਉਹ ਕਾਰਡ ਦੇ ਵਿੱਚੋਂ ਕਟਾ ਦਿੰਦੇ ਐ, ਜਿੱਥੇ ਵੀ ਕਿਤੇ ਵਰਤਦੇ ਐ ਉਹ ਤੇ ਜਿਵੇਂ ਟੋਲ ਪਲਾਜ਼ੇ ਸਾਡੇ ਇੱਥੇ ਬਣੇ ਹੋ ਤੇ ਉੱਥੇ ਵੀ ਪੈਸੇ ਨਹੀਂ ਵਰਤਦੇ, ਕਾਰਡ ਹੀ ਵਰਤਦੇ ਐ। ਉਦੋਂ ਫਿਰ ਮੈਂ ਸੋਚਿਆ, ਮੈਂ ਕਿਹਾ ਇੱਥੇ ਵਾਲੇ ਤਾਂ ਇਸ ਹਿਸਾਬ ਨਾਲ ਮਾਇਆ ਨੂੰ ਕੋਈ ਵੀ ਹੱਥ ਨਹੀਂ ਲਾਉਂਦਾ, ਸਾਰੇ ਬ੍ਰਹਮ ਗਿਆਨੀ ਨੇ, ਆਖੋ ਸਤਨਾਮ, ਵਿਆਹ ਦੇ ਸਾਰੇ ਹੀ ਬਾਬੇ ਨੇ ਤੇ ਆਪਣੇ ਵੀ ਤੇ ਇਦਾਂ ਹੀ ਹੋ ਜਾਣਾ ਨਾ। ਪੰਜਾਂ ਚਾਰਾਂ ਸਾਲਾਂ ਵਿੱਚ ਆਪਾਂ ਕਿਹੜਾ ਨੋਟਾਂ ਨੂੰ ਹੱਥ ਲਾਵਾਂਗੇ ਭਾਈ, ਜਿੰਨੇ ਆਪਾਂ ਆ ਆਪਣੇ ਕਿਹੜਾ ਨੋਟਾਂ ਨੂੰ ਹੱਥ ਲਾਉ, ਨੋਟ ਰਹਿਣੇ ਨਹੀਂ। ਬੈਂਕ ਵਿੱਚ ਜਮ੍ਹਾਂ ਕਰਾਓ, ਕਾਰਡ ਬਣਾ ਲਓ, ਜਿੱਥੇ ਵਰਤੋਂਗੇ ਕਾਰਡ ਹੀ ਵਰਤੋਂਗੇ, ਨੋਟ ਹੋਣੇ ਹੀ ਨਹੀਂ, ਹੋ ਹੀ ਜਾਣਗੇ, 5-10 ਸਾਲਾਂ 'ਚ ਖਤਮ ਹੋ ਜਾਣਗੇ। ਆ ਮਾਇਆ ਇਹਨੂੰ ਨਹੀਂ ਕਹਿੰਦੇ, ਜਿਹੜੀ ਚੀਜ਼ ਸਾਨੂੰ ਮੋਹ ਲਵੇ। ਬੱਚਿਆਂ ਨੇ ਮੋਹ ਲਿਆ, ਕਹਿੰਦੇ ਛੱਡ ਪਲੇ ਪੰਗਾ ਨਾ ਲੈ ਸਰਪੰਚ ਨਾਲ, ਗ੍ਰਾਂਟ ਕਾਹਤੋਂ ਰੌਲਾ ਪਾਈ ਜਾਂਦਾ, ਗ੍ਰਾਂਟ ਦਾ ਸਾਰਾ ਟੱਬਰ ਔਖਾ ਹੋ ਜੂ। ਬੱਚਿਆਂ ਨੇ ਮੋਹ ਲਿਆ, ਇਹ ਹੈ ਮਾਇਆ। ਮਾਇਆ ਮਤਲਬ ਜਿਹੜਾ ਸੱਚ ਨਾ ਬੋਲਣ ਦੇਵੇ। ਮੇਰੇ ਵਰਗਾ ਬੰਦਾ ਜੇ ਮੰਨ ਲਓ ਹੁਣ ਮੈਂ ਇੱਦਾਂ ਸਟੇਜ ਤੇ ਬੈਠਾ ਤੇ ਮੈਨੂੰ ਐਂ ਲੱਗੇ ਵੀ ਛੱਡ ਪਰੇ ਯਾਰ ਤੈਂ ਪੰਗਾ ਕੀ ਕਿਉਂ ਲੈਣਾ, ਕਰਦੇ ਨੇ ਕਰੀ ਜਾਣਦੇ, ਬਸ ਸਮਝ ਲੈ ਮੋਹ ਲਿਆ ਵੀ ਮੇਰਾ ਇੱਡਾ ਵਧੀਆ ਸਿਸਟਮ ਹੈ, ਮੈਂ ਕਿਉਂ ਖਰਾਬ ਕਰਦਾ, ਮੈਨੂੰ ਕੀ ਲੋੜ ਪਈ ਹੈ। ਬਸ ਜਿਹੜੀ ਐਂ ਨਹੀਂ ਕਹਿ ਦਿੰਦੇ ਵੀ ਸਾਨੂੰ ਕੀ ਲੋੜ ਪਈ ਹੈ, ਛੱਡ ਪਰੇ, ਜਿਹੜਾ ਕਰੂ ਸੋ ਭਰੂ। ਬਸ ਇਹ ਹੈ ਵੀ ਜਿਹੜੀ ਚੀਜ਼ ਕਰਕੇ ਤੂੰ ਸੱਚ ਨਹੀਂ ਬੋਲਦਾ, ਜਿਹੜੀ ਚੀਜ਼ ਕਰਕੇ ਤੂੰ ਸੱਚ ਤੇ ਖੜਦਾ ਨਹੀਂ ਉਹ ਮਾਇਆ, ਜਿਹੜੀ ਤੈਨੂੰ ਸੱਚ ਤੋਂ ਪਰੇ ਲੈ ਜਾਂਦੀ ਹੈ ਉਹ ਮਾਇਆ ਹੈ। ਮਾਇਆ ਦੀ ਡੈਫੀਨੇਸ਼ਨ ਇਹ ਹੋਈ ਹੈ। ਤੇ ਜਿਹੜਾ ਤੀਸਰੇ ਪਾਤਸ਼ਾਹ ਦਾ ਬਚਨ ਪੜ੍ਹਦੇ ਆ ਜਰਾ ਕੁ ਸੁਣੋ, ਮਾਇਆ ਮਮਤਾ ਮੋਹਣੀ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, मन मुख खादे गुरमुख उभरे जिनी सच नाम चित लाया। कहिंदे मन मुख खादे पए है, खादा शरीर नहीं जी जांदा, बंदा अंदरों खादा पिया हुंदा है। इत्थे बहुत बंदे है जिहड़े खादे पए है। मैं वेखे है जी गातरियां कृपाना वाले भी, वड्डियां वड्डियां पग्गां दाड़ियां वाले भी अंदरों ते खादे पए है। ਇਹ ਚੀਜ਼ਾਂ ਮੋਹ ਕੇ ਲੈ ਜਾਂਦੀਆਂ ਬੰਦੇ ਨੂੰ, ਅੰਦਰ ਕੱਖ ਨਹੀਂ, ਨਾ ਕੋਈ ਸ਼ਾਂਤੀ, ਨਾ ਟਿਕਾ, ਨਾ ਸਹਿਜ, ਨਾ ਆਨੰਦ, ਨਾ ਖੇੜਾ, ਕੋਈ ਸਰੂਰ ਨਹੀਂ, ਅੰਦਰੋਂ ਖਾਦੇ ਪਏ ਐ। ਤੇ ਗੁਰੂ ਜੀ ਕਹਿੰਦੇ ਐ ਕਿ ਭਾਈ ਤੀਸਰੇ ਪਾਤਸ਼ਾਹ ਬਚਨ ਕਰਦੇ ਐ ਵੀ ਇਹ ਭਾਈ ਜਿਹੜੀ ਮਾਇਆ ਐ ਇਹ ਦਿਖਾ, ਪਤਾ ਨਹੀਂ ਲੱਗਦਾ ਇਹ ਕਿਹੜਾ ਵੀ ਦੰਦ ਵੱਜਣਗੇ ਬੰਦੇ ਦਾ ਪਤਾ ਲੱਗ ਜੂ ਕਿਹੜਾ ਖਾਦਾ ਗਿਆ ਇਹ ਤੇ ਪਤਾ ਹੀ ਨਹੀਂ ਲੱਗਦਾ। ਵਿਣ ਦੰਤਾਂ ਫਿਰ ਦੰਦਾਂ, ਕਹਿੰਦੇ ਦੰਦ ਵੀ ਨਹੀਂ ਇਹਦੇ ਪਰ ਖਾ ਵੀ ਜਾਂਦੀ ਹੈ, ਅੰਦਰੋਂ ਬੰਦੇ ਨੂੰ ਖਾਂਦੀ ਹੈ, ਅੰਦਰੋਂ ਇਹ ਅੰਦਰੋਂ ਖਾ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਇਹ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜੱਗ ਖਾਇਆ। ਤੇ ਮਨਮੁਖ ਜਿਹੜੇ ਹੈ ਉਹ ਖਾਧੇ ਜਾਂਦੇ ਹੈ, ਤੇ ਗੁਰਮੁਖ ਜਿਨ੍ਹਾਂ ਦਾ ਗੁਰੂ ਵੱਲ ਮੂੰਹ ਹੈ, ਜਿਹੜੇ ਗਿਆਨ ਲੈਂਦੇ ਹੈ, ਅਕਲ ਲੈਂਦੇ ਹੈ, ਜਿਹੜੇ ਸਾਡੇ ਵਾਂਗੂ ਹੈ ਵੇਖ ਕੇ ਨਹੀਂ ਮੁੜ ਜਾਂਦੇ ਵੀ ਮੱਥਾ ਟੇਕ ਲਿਆ ਦਰਸ਼ਨ ਹੋ ਗਏ, ਜਿਹੜੇ ਅਕਲ ਲੈਂਦੇ ਹੈ ਸਮਝਦੇ ਹੈ ਵੀ ਸੱਚੇ ਪਾਤਸ਼ਾਹ ਬਚਾ ਕੇ ਰੱਖਿਓ, ਮੈਂ ਝੂਠ ਵਾਲੇ ਪਾਸੇ ਨਾ ਜਾਵਾਂ, ਮੈਨੂੰ ਬਚਾ ਕੇ ਰੱਖਿਓ। ਕਹਿੰਦੇ ਮਨਮੁਖ ਤੇ ਖਾਧੇ ਗਏ ਤੇ ਗੁਰਮੁਖ ਉੱਭਰੇ ਉਹ ਬਚ ਗਏ ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖ ਖਾਧੇ ਗੁਰਮੁਖ ਉੱਭਰੇ ਜਿਨੀ ਸੱਚ ਨਾਮ ਚਿਤ ਲਾਇਆ ਉਹ ਬਚ ਗਏ। ਜਿਹੜੇ ਕਹਿੰਦੇ ਮਾਲਕਾ ਬਚਾ ਕੇ ਰੱਖੀ ਕਿ ਸੱਚੇ ਪਾਤਸ਼ਾਹ ਅਕਲ ਦਿਓ ਵੀ ਮੈਂ ਕਿਤੇ ਪੈ ਨਾ ਫਸ ਜਾ ਕਿਤੇ ਇਹਨਾਂ ਚੱਕਰਾਂ ਚ, ਬਚਾ ਕੇ ਰੱਖਿਓ। ਲਓ ਹੁਣ ਅੱਗੇ ਬਿਨੁ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਕਹਿੰਦੇ ਸੰਸਾਰ ਹੈ ਜਿਹੜਾ ਅਕਲ ਬਿਨਾ ਸੱਚ ਬਿਨਾ ਕਹਿੰਦੇ ਕਮਲਾ ਹੋਇਆ ਫਿਰਦਾ ਹੈ, ਝੱਲਿਆਂ ਵਾਲਾ ਹਾਲ ਹੋਇਆ ਫਿਰਦਾ, ਅੰਦਰੋਂ ਖਾਧੇ ਪਏ ਐ ਕਮਲੇ ਹੋਏ, ਜਗ੍ਹਾ ਜਗ੍ਹਾ ਉੱਤੇ ਧੱਕੇ ਖਾਂਦੇ ਫਿਰਦੇ ਆ। ਹੁਣ ਕਮਲੇ ਇਦਾਂ ਹੀ ਹੁੰਦੇ ਐ, ਹੁਣ ਕਮਲੇ ਦੀ ਨਿਸ਼ਾਨੀ ਕੀ ਐ, ਹੁਣ ਕਮਲੇ ਦਾ ਕੀ ਪਤਾ ਕੀ ਬੋਲੀ ਜਾਂਦਾ, ਸਾਡਾ ਪਤਾ ਲੱਗਦਾ ਵੀ ਅਸੀਂ ਕੀ ਬੋਲੀ ਜਾਂਦੇ ਹਾਂ। ਕਈ ਬੰਦੇ ਸਕੇ ਭਰਾ ਨੂੰ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਨੇ, ਉਹਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਭੈਣ ਤੇ ਇਹਦੀ ਭੈਣ ਵਿੱਚ ਕੀ ਫਰਕ ਹੈ। ਕਈ ਐਡੇ ਕਮਲੇ ਨੇ, ਹੁਣ ਕਮਲੇ ਦੀ ਕੀ ਨਿਸ਼ਾਨੀ ਹੈ, ਕਿਹੜੀ ਚੀਜ਼ ਚੁੱਕ ਕੇ ਮੂੰਹ ਚ ਪਾ ਜੇ, ਕਮਲੇ ਦਾ ਇਹੀ ਨਿਸ਼ਾਨੀ, ਜਿਹੜੀ ਵੀ ਚੀਜ਼ ਉਹਨੂੰ ਹੱਥ ਚ ਲੱਗਦੀ ਉਹਨੇ ਚੱਕ ਕੇ ਮੂੰਹ ਚ ਪਾ ਜਾਣੀ ਹੈ, ਜਿਹੜੀ ਚੀਜ਼ ਉਹਦੇ ਹੱਥ ਚ ਆ ਗਈ ਉਹਨੇ ਪੀ ਜਾਣੀ ਹੈ। ਹੁਣ ਜਰਦੇ ਦੀ ਪੁੜੀ ਤੇ ਲਿਖਿਆ ਤੰਬਾਕੂ ਦੇ ਨਾਲ ਕੈਂਸਰ ਹੁੰਦਾ ਹੈ, ਤੰਬਾਕੂ ਦੇ ਨਾਲ ਕੈਂਸਰ ਹੁੰਦਾ ਹੈ, ਤੇ ਸ਼ਰਾਬ ਦੀ ਬੋਤਲ ਤੇ ਲਿਖਿਆ ਸ਼ਰਾਬ ਸਿਹਤ ਲਈ ਬੋਲ ਦਿਓ ਹਾਨੀਕਾਰਕ ਹੈ। ਹੁਣ ਕਮਲੇ ਦੀ ਕੀ ਨਿਸ਼ਾਨੀ ਹੈ, ਕਿਹੜੀ ਚੀਜ਼ ਚੱਕ ਕੇ ਖਾ ਜੇ, ਕਿਹੜੀ ਚੀਜ਼ ਪੀ ਜੇ। ਕਹਿੰਦੇ ਸ਼ਰੇਆਮ ਲਿਖਿਆ ਪਿਆ ਪਰ ਇਹੋ ਹੀ ਨਿਸ਼ਾਨੀਆਂ ਨੇ ਵੀ ਜਾਗੀ ਕਮਲਿਆਂ ਦਾ ਆਖੋ ਸਤਨਾਮ ਵੀ ਦਿਸਦਾ ਹੈ ਵੀ ਸਿਹਤ ਲਈ ਮਾੜੀ ਹੈ ਫਿਰ ਵੀ ਪੀਂਦੇ ਆ। ਹੁਣ ਜਿਵੇਂ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲਦਾ ਹੈ, ਕਿੰਨੇ ਵਿਆਹ ਹੁੰਦੇ ਆ ਤੇ ਅਗਲਾ ਕਹਿੰਦਾ ਸਾਰੀ ਬਰਾਤ ਦੀ ਬਹੁਤ ਸੇਵਾ ਕੀਤੀ, ਕਾਹਦੇ ਨਾਲ, ਸ਼ਰਾਬ ਪਿਆ ਕੇ, ਉਹ ਚੀਜ਼ ਪਿਆਈ ਜਿਹੜੀ ਸਿਹਤ ਲਈ ਹਾਨੀਕਾਰਕ, ਸਾਰਿਆਂ ਦੀ ਹਾਨੀ ਕੀਤੀ, ਸਾਰਿਆਂ ਦਾ ਸਰੀਰ ਗਾਲਿਆ, ਸਾਰਿਆਂ ਦਾ ਨੁਕਸਾਨ ਪਿਆਉਣ ਵਾਲੀ, ਨੁਕਸਾਨ ਦੇਣ ਵਾਲੀ ਚੀਜ਼ ਪਿਆਈ, ਸ਼ਰੇਆਮ ਬੋਤਲ ਤੇ ਲਿਖਿਆ। ਪਰ ਸਾਡਾ ਕਮਲਾ ਜਗਤ ਕਹਿੰਦਾ ਕੀ ਹੈ, ਕਹਿੰਦੇ ਸੇਵਾ ਬਹੁਤ ਕੀਤੀ, ਇਹਨੂੰ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਤੁਹਾਨੂੰ ਲੱਗਦੇ ਨੇ ਸਿਆਣੇ, ਮੈਨੂੰ ਤੇ ਕਮਲੇ ਹੀ ਲੱਗਦੇ ਸਾਰੇ ਵੀ ਕਮਲੇ ਹੀ ਨੇ। ਸ਼ਰੇਆਮ ਲਿਖਿਆ ਕੈਂਸਰ ਹੁੰਦਾ ਫਿਰ ਵੀ ਖਾਂਦਾ, ਸ਼ਰੇਆਮ ਲਿਖਿਆ ਇਹਦੇ ਨਾਲ ਸ਼ਰਾਬ ਪੀਣ ਨਾਲ ਸਿਹਤ ਖਰਾਬ ਹੁੰਦੀ ਹੈ ਫਿਰ ਵੀ ਪੀਂਦਾ, ਕਹਿੰਦੇ ਇਹਨੂੰ ਅਜੇ ਵੀ ਸਿਆਣਾ ਕਹਿੰਦੇ ਹੋ, ਇਹ ਕਾਹਦਾ ਸਿਆਣਾ ਹੋਇਆ। ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਜਦੋਂ ਗੁਰੂ ਤੋਂ ਅਕਲ ਲੈਂਦੇ ਆ ਫਿਰ ਕਮਲ ਪੁਣਾ ਆਪਣਾ ਝੱਲ ਪੁਣਾ ਦਿਸਣ ਲੱਗ ਪੈਂਦਾ ਹੈ। ਅੱਗੇ ਸੁਣਿਓ ਧੰਦਾ ਕਰਦੇ ਆ ਨੇ ਫਲ ਜਨਮ ਗਵਾਇਆ ਸੁਖ ਦਾ ਤਾਂ ਮਨ ਨਾ ਵਸਾਇਆ। ਕਹਿੰਦੇ ਧੰਦਾ ਕਰਦਿਆਂ ਹੀ ਸਾਰੀ ਜ਼ਿੰਦਗੀ ਲੰਘਾ ਲਈ, ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ। ਬਹੁਤੇ ਲੋਕ ਧਰਮ ਨੂੰ ਧੰਦਾ ਬਣਾ ਲੈਂਦੇ ਆ ਜੀ, ਧਰਮ ਹੈ ਜਿਹੜਾ ਉਹਨਾਂ ਵਾਸਤੇ ਧੰਦਾ ਹੈ, ਸਮਝਣ ਵਾਸਤੇ ਅਕਲ ਲੈਣ ਵਾਸਤੇ ਨਹੀਂ ਆਉਂਦੇ। ਜਿਵੇਂ ਹੁਣ ਅੱਜ ਕਈ ਆਪਾਂ ਇੱਥੇ ਆਏ ਹਾਂ, ਹੁਣ ਸਾਰੇ ਆਪਾਂ ਨੇ ਗੁਰ ਇੱਥੇ ਜਦੋਂ ਮੱਥਾ ਟੇਕਿਆ ਇਹ ਕਿਹਾ ਵੀ ਸੱਚੇ ਪਾਤਸ਼ਾਹ ਮੈਨੂੰ ਅਕਲ ਦਿਓ, ਮੈਂ ਸੱਚ ਨਾਲ ਜੁੜਾਂ, ਮੇਰੀ ਜ਼ਿੰਦਗੀ 'ਚ ਸੱਚ ਆਵੇ। ਜਿੰਨੇ ਮੈਂ ਪੜਦੇ ਪਾਈ ਫਿਰਦਾ, ਮੈਂ ਆਪਣੀ ਘਰਵਾਲੀ ਤੋਂ ਪੜਦੇ ਜੇ ਰੱਖਦਾ, ਮਾਲਕਾ ਸੱਚ ਦੇ ਦੇ ਮੈਂ ਪੜਦੇ ਨਾ ਪਾਵਾਂ। ਘਰਵਾਲੀਆਂ ਕਹਿਣ ਵੀ ਪੜਦੇ ਮੈਂ ਪਤੀ ਤੋਂ ਰੱਖਦੀ ਹਾਂ, ਮੇਰੀ ਜ਼ਿੰਦਗੀ 'ਚ ਸੱਚ ਆਵੇ, ਮੈਨੂੰ ਅਕਲ ਦਿਓ। ਆਪਾਂ ਇਹ ਕਿਹੜਾ ਮੰਗਦੇ ਤੇ ਧੰਦਾ ਕਰਦੇ ਆ ਵੀ ਆਹ ਦੇ ਤੇ 10 ਰੁਪਈਏ ਹੁਣ ਮੁੰਡੇ ਦਾ ਵੀਜ਼ਾ ਲੱਗ ਜੇ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਇਹ ਬੈਂਡ ਆ ਜਾਣ ਪੂਰੇ। ਆਹੀ ਧੰਦਾ ਹੈ, ਧੰਦਾ ਇਹਨੂੰ ਹੀ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਐਤਕੀ ਕੰਮ ਬਣ ਜਾਣਾ ਚਾਹੀਦਾ, ਐਤਕੀ ਕਿਰਪਾ ਕਰ ਦਿਓ। ਜ਼ਿਆਦਾ ਤੇ ਇਹੀ ਮੰਗਦੇ, ਦੁੱਧ ਦਿਓ, ਪੁੱਤ ਦਿਓ, ਘਰ ਦੇ ਸੁੱਖ ਦਿਓ, ਜ਼ਮੀਨਾਂ ਦਿਓ, ਆਹੀ ਚੀਜ਼ਾਂ ਮੰਗਦੇ ਆ ਅਸੀਂ, ਇਹਨੂੰ ਕਹਿੰਦੇ ਧੰਦਾ। ਸਾਡੀ ਸਾਰੀ ਦੁਨੀਆ ਨੇ ਧੰਦਾ ਬਣਾਇਆ ਹੋਇਆ, ਧਰਮ ਧੰਦਾ ਹੈ। ਆਪਾਂ ਕਹਿੰਦੇ ਹਾਂ ਵੀ ਬਾਬਿਆਂ ਨੇ ਧੰਦਾ ਬਣਾ ਲਿਆ, 100-100 ਪਾਠ ਕਰਦੇ ਇਕੱਠੇ, ਧੰਦਾ ਤੇ ਸਾਰਿਆਂ ਨਾਲੋਂ ਵਧੀਆ ਵੀ ਉਦਾਂ ਬੰਦਾ ਮਰ ਜਾਂਦਾ, ਮਿਹਨਤ ਕਰਦਾ, ਸਾਲ ਬਾਅਦ 2 ਲੱਖ ਰੁਪਈਆ ਬਣਦਾ, ਇਹ ਅਗਲੇ 3 ਦਿਨਾਂ ਵਿੱਚ ਹੀ 2 ਲੱਖ ਬਣਾ ਲੈਂਦੇ 100 ਪਾਠ ਰੱਖ ਕੇ, ਇਹ ਤੇ 3 ਦਿਨਾਂ 'ਚ ਹੀ ਬਣ ਜਾਣਾ ਹੁੰਦਾ, ਧੰਦਾ ਇਹਨਾਂ ਨੇ ਬਣਾ ਲਿਆ। ਪਰ ਆਪਾਂ ਸਾਰੇ ਹੀ ਧੰਦਾ ਬਣਾਈ ਹੋਈ, ਅਸੀਂ ਗੁਰੂ ਤੋਂ ਧੰਦੇ ਭਾਲਦੇ ਹਾਂ, ਕਾਰੋਬਾਰ ਭਾਲਦੇ ਹਾਂ, ਅਸੀਂ ਅਕਲ ਨਹੀਂ ਚਲਾਈਂਦੇ ਵੀ ਮੇਰਿਆ ਮਾਲਕਾ ਅਕਲ ਦੇ ਦੇ, ਮੈਨੂੰ ਸਮਝ ਦੇ ਦੇ, ਮੈਨੂੰ ਅਕਲ ਦੇ, ਪੜ੍ਹਦੇ ਮੈਂ ਆਪੇ ਹੀ ਲੈਣਾ ਆ, ਆਖੋ ਸਤਨਾਮ, ਮੈਨੂੰ ਅਕਲ ਦੇ, ਮੈਨੂੰ ਸਮਝ ਦੇ, ਮੇਰਾ ਦਿਮਾਗ ਖੁੱਲ੍ਹੇ, ਮੈਨੂੰ ਜਿਉਣ ਦਾ ਚੱਜ ਆਵੇ। ਲੈਣੀ ਤੇ ਅਸੀਂ ਅਕਲ ਸੀ, ਸਮਝ ਲੈਣੀ ਸੀ, ਪਰ ਬਹੁਤੀ ਦੁਨੀਆ ਨੇ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਪਰ ਤੀਸਰੇ ਪਾਤਸ਼ਾਹ ਕਹਿੰਦੇ ਇੱਕ ਗੱਲ ਦੀ ਗਰੰਟੀ ਹੈ, ਜਿਹੜੇ ਸ਼ੁਰੂ ਤੋਂ ਇੱਥੇ ਅਕਲ ਲੈਣ ਸੱਚ ਲੈਣ ਆਉਣਗੇ, ਨਾਮ ਲੈਣ ਆਉਣਗੇ, ਸੱਚ ਲੈਣ ਆਉਣਗੇ, ਉਹਨਾਂ ਨੂੰ ਮਿਲ ਜਾਣਾ, ਤੇ ਜਿਹੜੇ ਆਏ ਹੀ ਧੰਦਿਆਂ ਵਾਸਤੇ ਹੈ, ਪਰ ਧੰਦਾ ਹੀ ਮਿਲਣਾ, ਉਹਨਾਂ ਨੂੰ ਸੱਚ ਦੀ ਸਮਝ ਨਹੀਂ ਪੈਣੀ। ਜੇ ਸੋਚ ਕੇ ਆਓਗੇ ਸਮਝਣ ਆਏ ਆ, ਫਿਰ ਸਮਝ ਆਏਗੀ, ਜੇ ਅਕਲ ਲੈਣ ਆਵਾਂਗੇ ਫਿਰ ਅਕਲ ਮਿਲੇਗੀ, ਸਮਝ ਮਿਲੇਗੀ, ਇਹ ਸੋਚ ਕੇ ਆਈਏ। ਲਾਸਟ ਪੰਕਤੀ ਸੁਣੋ, ਨਾਨਕ ਨਾਮ ਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਕਹਿੰਦੇ ਇਸ ਗੱਲ ਦੀ ਗਰੰਟੀ ਹੈ, ਗਰੰਟੀ ਜਿਹੜਾ ਬੰਦਾ ਸੱਚ ਲੈਣ ਆਉਂਦਾ ਹੈ ਉਹਨੂੰ ਮਿਲਦਾ, ਨਾਨਕ ਨਾਮ ਤਿਨਾ ਕਉ ਮਿਲਿਆ, ਮਿਲ ਜਾਣਾ ਕਿਨਾਂ ਨੂੰ, ਜਿਨ ਕਉ ਧੁਰ ਲਿਖ ਪਾਇਆ, ਜਿਨ੍ਹਾਂ ਨੇ ਲਿਖ ਲਿਆ ਸੀ, ਸੋਚ ਲਿਆ ਸੀ। ਲਿਖਣ ਦਾ ਮਤਲਬ ਹੈ ਸੋਚਣਾ, ਜਿਹੜੇ ਇਹ ਸੋਚ ਕੇ ਗੁਰੂ ਦੇ ਦੁਆਰੇ ਤੇ ਆਏ ਸੀ, ਜਿਨ੍ਹਾਂ ਨੇ ਲਿਖ ਲਿਆ ਸੀ ਵੀ ਕੀ ਲੈਣ ਚੱਲੇ ਆ, ਇਹ ਸੋਚ ਕੇ ਆਏ ਆ ਵੀ ਅਕਲ ਆਵੇ, ਸਮਝ ਆਵੇ, ਤੇ ਜੇ ਸਮਝਣ ਆਵਾਂਗੇ ਭਾਈ ਫਿਰ ਸਮਝ ਆਏਗੀ ਵੀ, ਜ਼ਰੂਰ ਆਏਗੀ ਵੀ। ਆਓ ਹੁਣ ਆਪਾਂ ਬੇਨਤੀ ਕਰੀਏ ਬਈ ਜਿਹੜੀ ਜੇ ਅਸੀਂ ਕਹਿੰਦੇ ਆ ਨਾ ਬਈ ਗੰਗੂ ਵਰਗੇ ਖਾਲੀ ਰਹਿ ਗਏ, ਉਹ ਅਸਲ ਵਿੱਚ ਲੈਣ ਹੀ ਨਹੀਂ ਸੀ ਆਏ ਅਕਲ, ਉਹ ਸਮਝ ਲੈ। ਜਿਹੜੀ ਇੱਛਾ ਰੱਖਦਾ ਨਾ ਬੰਦਾ ਮਿਲਦਾ ਵੀ ਉਹੋ ਜਿਹਾ ਕੁਛ ਹੀ ਹੈ, ਤੇ ਜੇ ਸਮਝਣਾ ਚਾਹੋਗੇ, ਅਕਲ ਲੈਣੀ ਚਾਹੋਗੇ ਤਾਂ ਹੀ ਮਿਲੇਗੀ। ਇੱਕ ਗੱਲ ਤੇ ਪੱਕੀ ਹੈ ਨਾ ਵੀ ਗਿਆਨ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਨਹੀਂ, ਗਿਆਨ ਲੈਣ ਦਾ ਵਿਸ਼ਾ ਹੈ। ਫਿਰ ਸੁਣੋ ਬਈ ਸਿੰਘੋ, ਕਾਇਮ ਹੋ ਕੇ ਸੁਣੋ, ਆ ਹੁਣ ਗਰਦਨਾਂ ਚੱਕੀ ਹੈ ਨਾ ਤਾਂ ਨੂੰ ਥੋੜਾ ਜਿਹਾ ਐਂ ਸੁਣੋ, ਗਿਆਨ ਹੈ ਜਿਹੜਾ ਇਹ ਲੈਣ ਦਾ ਵਿਸ਼ਾ ਹੈ, ਦੇਣ ਦਾ ਵਿਸ਼ਾ ਹੈ। ਜੇ ਹੁਣ ਮੈਂ ਇੱਥੇ ਕਹਾਂ ਨਾ ਬਈ ਮੈਂ ਜੀ 20 ਬੰਦਿਆਂ ਨੂੰ ਗਿਆਨ ਕਰਾ ਦਿੱਤਾ, ਇਹ ਮੇਰਾ ਭੁਲੇਖਾ ਹੈ, ਉਹ 20 ਬੰਦੇ ਹੈ ਜਿਹੜੇ ਗਿਆਨ ਲੈਣਾ ਚਾਹੁੰਦੇ ਹੈ। ਜੇ ਮੇਰੇ ਵੱਸ ਹੋਵੇ ਮੈਂ ਤੇ ਸਾਰਿਆਂ ਨੂੰ ਕਰਾ ਦਿਆਂ, ਬੋਲ ਤੇ ਮੈਂ ਸਟੇਜ ਤੇ ਸਾਰਿਆਂ ਲਈ ਰਿਹਾ ਸੀ। ਜੇ ਮੈਂ ਕਹਾਂ ਵੀ ਮੈਂ 20 ਬੰਦਿਆਂ ਨੂੰ ਗਿਆਨ ਕਰਾਇਆ, ਅਗਲਾ ਕਹਿੰਦਾ ਫਿਰ ਸੁਣਾਉਣ ਸੁਣਦਾ ਤੇ 20,000 ਸੀ, 20 ਬੰਦਿਆਂ ਨੂੰ ਗਿਆਨ ਕਿਉਂ ਹੋਇਆ, 20,000 ਨੂੰ ਕਿਉਂ ਨਹੀਂ ਹੋ ਗਿਆ? ਕਿਉਂਕਿ 20 ਨੇ ਲੈ ਲਿਆ, ਬਾਕੀਆਂ ਨੇ ਲਿਆ ਨਹੀਂ। 20 ਨੇ ਲੈ ਲਿਆ, ਟੀਚਰ ਪੜ੍ਹਾਉਂਦਾ ਤੇ ਸਾਰਿਆਂ ਨੂੰ ਬਰਾਬਰ ਹੀ ਹੁੰਦਾ ਹੈ, ਇੱਕੋ ਕਲਾਸ ਹੁੰਦੀ ਹੈ, 10 ਬੱਚੇ ਗਿਆਨ ਲੈ ਜਾਂਦੇ ਆ, ਬਾਕੀ ਦੇ ਫੇਲ ਹੋ ਜਾਂਦੇ ਆ। ਗਿਆਨ ਲੈਣ ਦਾ ਵਿਸ਼ਾ ਹੈ, ਸਾਰੇ ਦਾ ਸਾਰਾ ਜ਼ੋਰ ਤੁਹਾਡੇ ਤੇ ਲੱਗਣਾ। ਜੇ ਮੇਰੇ ਵੱਸ ਹੋਵੇ ਮੈਂ ਤਾਂ ਕਹਾਂ ਜਿੰਨੇ ਅੱਜ ਇੱਥੇ ਬੈਠੇ ਆ ਕੱਲ੍ਹ ਨੂੰ ਸਾਰੇ ਅੰਮ੍ਰਿਤ ਛਕ ਲੈਣ, ਇਹ ਮੇਰੇ ਵੱਸ ਦੀ ਗੱਲ ਨਹੀਂ। ਗਿਆਨ ਤੁਹਾਡੇ ਤੇ ਡਿਪੈਂਡ ਕਰਦਾ, ਗਿਆਨ ਲੈਣਾ ਹੈ ਕਿ ਨਹੀਂ ਲੈਣਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵੀ ਕਿਹਾ ਹੋਣਾ ਪਿਰਥੀ ਚੰਦ ਗਿਆਨ ਲੈ ਲੈ, ਪਰ ਪਿਰਥੀ ਚੰਦ ਨੇ ਗਿਆਨ ਲਿਆ ਨਹੀਂ। ਗੁਰੂ ਦਾ ਪੁੱਤਰ ਹੋ ਕੇ ਵੀ ਉਹ ਕਹਿੰਦਾ ਮੈਂ ਨਹੀਂ ਗਿਆਨ ਲੈਣਾ, ਮੈਂ ਨਹੀਂ ਇਸ ਪਾਸੇ ਤੁਰਨਾ, ਤੁਹਾਡੇ ਤੇ ਡਿਪੈਂਡ ਕਰਦਾ ਪਿਆਰਿਓ। ਗੰਗੂ ਉਹ ਸੀ ਜਿਹੜਾ ਗਿਆਨ ਲੈਣਾ ਨਹੀਂ ਸੀ ਚਾਹੁੰਦਾ, ਆਪਾਂ ਗਿਆਨ ਲੈਣਾ ਨਹੀਂ ਚਾਹੁੰਦੇ। ਗੁਰੂ ਸਾਹਿਬ ਤੇ ਕੋਸ਼ਿਸ਼ ਪੂਰੀ ਕਰਦੇ ਐ। ਹੁਣ ਗੁਰਬਾਣੀ ਦਾ ਗਿਆਨ ਤੇ ਸਾਰਿਆਂ ਨੂੰ ਦਿੱਤਾ ਜਾਂਦਾ, ਜਿਹੜਾ ਬੰਦਾ ਨਹੀਂ ਹਿੰਮਤ ਕਰਦਾ ਰਹਿ ਜਾਂਦਾ ਕਬੀਰ ਸੱਚਾ ਸਤਿਗੁਰ ਕਿਆ ਕਰੇ। ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿਜੂ ਅੰਧੇ ਏਕ ਨਾ ਲਾਗਈ, ਜਿਉਂ ਬਾਂਸ ਵਜਾਈਏ ਫੂਕ। ਕਹਿੰਦੇ ਅਕਲਦਿਆਂ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਜਿਵੇਂ ਭੂਕਨੇ ਚ ਫੂਕ ਮਾਰੋ ਨਾ ਇੱਧਰ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ, ਇੱਦਾਂ ਹੀ ਕਹਿੰਦੇ ਇਹਨਾਂ ਦੇ ਇੱਧਰ ਸੁਣਦੇ ਹੈ ਇੱਧਰ ਕੱਢ ਦਿੰਦੇ ਹੈ। ਇੱਥੇ ਚੰਗੀ ਤਰ੍ਹਾਂ ਬਹਿ ਕੇ ਸੁਣਨਗੇ, ਗੱਲਾਂ ਬਹੁਤ ਵਧੀਆ ਬਹੁਤ ਵਧੀਆ। ਜਦੋਂ ਪੈਗੀ ਸ਼ਾਮ, ਸ਼ਾਮ ਦੇ ਵੱਜਣੇ ਨੇ ਸੱਤ, ਛੇ ਸੱਤ ਵੱਜਣੇ ਨੇ ਨਾਲ ਦਿਆਂ ਨੂੰ, ਫਿਰ ਉਹਦੀ ਯਾਰ ਅੱਜ ਠੰਡ ਜੀ ਹੈ, ਉਹਦੀ ਫੋਨ ਆ ਜਾਣਾ ਵੀ ਆ ਜਾ ਯਾਰ ਚੱਲੀ ਤੇ ਚੱਲਦੇ ਹਾਂ। ਉਹ ਕਿਧਰੇ ਹੀ ਜਾਣਾ, ਸਾਰਾ ਕੁਝ ਇੱਧਰੋਂ ਸੁਣਿਆ ਇੱਧਰ ਨੂੰ ਕੱਢਤਾ। ਇੱਦਾਂ ਹੀ ਹੁੰਦੀ ਹੈ, ਲੈਣ ਤੇ ਡਿਪੈਂਡ ਕਰਦਾ ਗਿਆਨ ਲੈਣਾ ਕਿ ਨਹੀਂ ਲੈਣਾ, ਦਿੱਤਾ ਨਹੀਂ ਜਾ ਸਕਦਾ। ਜੇ ਗਿਆਨ ਦੇਣ ਦਾ ਵਿਸ਼ਾ ਹੋਵੇ ਫਿਰ ਤੇ ਸਾਰਿਆਂ ਨੂੰ ਗਿਆਨ ਹੋ ਜਾਣਾ ਸੀ। ਇਹ ਤੇ ਗਿਆਨ ਲੈਣ ਵਾਲੇ ਤੇ ਡਿਪੈਂਡ ਕਰਦਾ ਵੀ ਬੰਦਾ ਗਿਆਨ ਲੈਣਾ ਚਾਹੁੰਦਾ ਕਿ ਨਹੀਂ ਲੈਣਾ ਚਾਹੁੰਦਾ। ਚੇਤੇ ਰੱਖਿਓ ਜ਼ਿੰਦਗੀ 'ਚ ਕਦੇ ਨਾ ਕਿਉਂ ਮੈਂ ਇੰਨੇ ਬੰਦਿਆਂ ਨੂੰ ਬਦਲਤਾ, ਉਹ ਬਦਲਣਾ ਚਾਹੁੰਦੇ ਸੀ ਤਾਂ ਬਦਲਗੇ, ਤੂੰ ਨਹੀਂ ਬਦਲ ਸਕਦਾ, ਤੂੰ ਨਹੀਂ ਬਦਲ ਸਕਦਾ, ਉਹ ਬਦਲਣਾ ਚਾਹੁੰਦੇ ਸੀ। ਤੇ ਇੱਕ ਗੱਲ ਹੋਰ ਵੀ ਕਹਾਂ ਨਾਲ, ਕਈ ਬੰਦੇ ਲੋਕਾਂ ਨਾਲ ਲੜਦੇ ਫਿਰਦੇ ਐ, ਮੇਰੇ ਪਿੰਡ 'ਚ ਕੋਈ ਸੁਣਦਾ ਨਹੀਂ, ਮੇਰੇ ਪਿੰਡ 'ਚ ਕੋਈ ਚੰਗੇ ਇਸ ਪਾਸੇ ਲੱਗਦਾ ਨਹੀਂ, ਬਸ ਤੂੰ ਕਹਿ ਦਿਆ ਕਰ ਲੱਗਣਾ। ਜੇ ਉਹਨਾਂ ਨੇ ਸੁਣਨਾ ਜਿਹੜੇ ਸੁਣਨਾ ਚਾਹੁੰਦੇ ਐ, ਧੱਕੇ ਨਾਲ ਤੂੰ ਕਿਸੇ ਨੂੰ ਬਦਲ ਨਹੀਂ ਸਕਦਾ। ਪਿੰਡ ਵਾਲਿਆਂ ਨਾਲ ਲੜਨ ਦੀ ਲੋੜ ਨਹੀਂ, ਗੱਲ ਕਹੋ, ਜੇ ਗਿਆਨ ਜਿਹੜਾ ਲੈਣਾ ਚਾਹੁੰਦਾ ਲੈ ਲਵੇ, ਜਿਹੜਾ ਨਹੀਂ ਲੈਣਾ ਚਾਹੁੰਦਾ ਧੱਕਾ ਨਾ ਕਰੋ। ਤੇ ਫਿਰ ਐਵੇਂ ਉੱਪੜਦੇ ਨਾ ਫਿਰਿਆ ਕਰੋ ਵੀ ਸਾਰੇ ਨਹੀਂ ਬਦਲਦੇ, ਸਾਰੇ ਨਹੀਂ ਚੇਂਜ ਹੁੰਦੇ। ਸਾਰਿਆਂ ਨੇ ਚੇਂਜ ਨਹੀਂ ਹੋਣਾ, ਜਿਹੜੇ ਚਾਹੁੰਣਗੇ ਉਹ ਲੈ ਲੈਣਗੇ, ਜਿਹਨੇ ਨਹੀਂ ਚ ਹੁਣ ਵੇਖੋ ਨਾ, ਕਈ ਇਸ ਪਿੰਡ ਵਿੱਚੋਂ ਵੀ ਨਹੀਂ ਆਏ ਹੋਣੇ ਦੀਵਾਨ ਸੁਣਨ, ਸਹੇੜੀ ਹੋਣਗੇ, ਇੱਥੇ ਤਾਸ਼ਾਂ ਵੀ ਖੇਡਦੇ ਹੋਣਗੇ ਕਿਤੇ ਬੈਠੇ, ਪਰ ਜਿਹਨੇ ਆਉਣਾ ਹੈ ਉਹ ਚੰਡੀਗੜ੍ਹ ਤੋਂ ਵੀ ਚੱਲ ਕੇ ਆਇਆ, ਕੋਈ ਫਤਿਹਗੜ੍ਹ ਤੋਂ ਵੀ ਚੱਲ ਕੇ ਆਇਆ, ਕੋਈ ਪਟਿਆਲੇ ਤੋਂ ਚੱਲ ਕੇ ਵੀ ਆਇਆ ਹੋ, ਜਿਹੜਾ ਲੈਣਾ ਚਾਹੁੰਦਾ ਹੈ ਉਹ ਆਏਗਾ। ਧੱਕੇ ਨਾਲ ਤੁਸੀਂ ਕਿਸੇ ਬੰਦੇ ਨੂੰ ਗਿਆਨ ਨਹੀਂ ਕਰਾ ਸਕਦੇ। ਤਾਂ ਕਰਕੇ ਗੰਗੂ ਵਰਗੇ ਉਹ ਹੈ ਜਿਹੜੇ ਬਦਲਣਾ ਚਾਹੁੰਦੇ ਨਹੀਂ ਸੀ। ਨਹੀਂ ਤੇ ਕਈ ਵਾਰੀ ਸਵਾਲ ਪੈਦਾ ਹੋ ਜਾਏਗਾ ਵੀ ਗੁਰੂ ਸਾਹਿਬ ਨੇ ਇਹੋ ਜਿਹਿਆਂ ਦੇ ਮਨ ਕਿਉਂ ਨਹੀਂ ਬਦਲੇ, ਗੰਗੂ ਵਰਗੇ ਬਦਲੇ ਕਿਉਂ ਨਹੀਂ, ਗੁਰੂ ਸਿਰ ਤੇ ਹੱਥ ਰੱਖ ਦਿੰਦਾ ਇਹਨਾਂ ਦਾ ਦਿਮਾਗ ਸਿੱਧਾ ਕਰ ਦਿੰਦਾ। ਨਾ ਭਾਈ ਦਿਮਾਗ ਤੇ ਸਿੱਧਾ, ਪਿਰਥੀ ਚੰਦ ਤਾਂ ਨਹੀਂ ਹੋਇਆ ਗੁਰੂ ਘਰ ਜੰਮ ਕੇ, ਗੁਰੂ ਦੇ ਘਰ ਵਿੱਚ ਜੰਮ ਕੇ ਵੀ ਖਾਲੀ ਰਹਿ ਸਕਦਾ ਬੰਦਾ। ਤਾਂ ਕਰਕੇ ਆਪਾਂ ਕੋਸ਼ਿਸ਼ ਇਹ ਕਰੀਏ ਵੀ ਅਸੀਂ ਸਮਝਣਾ, ਅਸੀਂ ਅਕਲ ਲੈਣੀ ਹੈ, ਅਸੀਂ ਤਿਆਰ ਹਾਂ। ਮੀਂਹ ਪੈਂਦਾ ਤੇ ਜੇ ਭਾਂਡਾ ਮੂਧਾ ਰੱਖੀ ਫਿਰਦੇ ਆ ਫਿਰ ਨਹੀਂ ਭਰਨਾ, ਫਿਰ ਤੇ ਖਾਲੀ ਰਹਿਣਾ ਹੀ ਰਹਿਣਾ ਹੈ, ਫਿਰ ਨਹੀਂ ਭਰ ਸਕਦਾ। ਸੋ ਇਸ ਕਰਕੇ ਸਤਿਗੁਰ ਤੋਂ ਗਿਆਨ ਲੈਣਾ ਸਮਝਣਾ ਹੈ, ਅਕਲ ਲੈਣੀ ਹੈ। ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਸਦਾ ਆਨੰਦ ਵਿੱਚ ਕਿੱਦਾਂ ਰਹਿਣਾ ਹੈ, ਸਦਾ ਖੇੜੇ ਵਿੱਚ ਕਿੱਦਾਂ ਰਹਿਣਾ ਹੈ, ਸਦਾ ਚੜ੍ਹਦੀ ਕਲਾ ਵਿੱਚ ਕਿੱਦਾਂ ਰਹਿਣਾ ਹੈ, ਸਦਾ ਸਰੂਰ ਵਿੱਚ ਕਿੱਦਾਂ ਰਹਿਣਾ ਹੈ, ਸਦਾ ਆਨੰਦ 'ਚ ਰਹੀਏ ਸਦਾ। ਵੇਖੋ ਜ਼ਿੰਦਗੀ ਤੇ ਜਿਉਂਦੇ ਹਾਂ ਕਦੀ ਕਦੀ, ਬਹੁਤਾ ਤੇ ਟਾਈਮ ਪਾਸ ਹੈ। ਜ਼ਿੰਦਗੀ ਤੇ ਜਿਉਂਦੇ ਹਾਂ ਕਦੀ ਕਦੀ, ਕਦੀ ਕਦੀ ਤੇ ਜ਼ਿੰਦਗੀ 'ਚ ਨਜ਼ਾਰਾ ਜਿਹਾ ਆਉਂਦਾ, ਚੰਗਾ ਚੰਗਾ ਲੱਗਦਾ, ਬਾਕੀ ਤੇ ਟਾਈਮ ਪਾਸ ਕਰਦੇ ਹਾਂ, ਟਾਈਮ ਪਾਸ। ਪਰ ਸਤਿਗੁਰ ਤੋਂ ਅਕਲ ਲੈ ਕੇ ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਜੀ ਪੜੋ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਬੋਲੋ ਬੋਲੋ ਉਹ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜ਼ਿੰਦਗੀ ਜਿਉਂ ਸਕੀ ਹੁਣ ਤੇ ਕਦੀ ਕਦੀ ਜ਼ਿੰਦਗੀ ਦਾ ਸਵਾਦ ਜੇ ਆਉਂਦਾ ਨਹੀਂ ਤੇ ਜ਼ਿੰਦਾ ਦਿਲੀ ਕਾ ਨਾਮ ਹੀ ਜ਼ਿੰਦਗੀ ਹੈ ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ ਮੁਰਦਾ ਦਿਲ ਵੀ ਕੋਈ ਜਿਉਂਦਾ ਹੈ ਸਦਾ ਦੀ ਜ਼ਿੰਦਗੀ ਤੇ ਸੱਚ ਨਾਲ ਤੁਰ ਕੇ ਹੈ ਸਮਝ ਕੇ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਸਤ ਸੰਤੋਖ ਦਇਆ ਧੀਰਜ ਸਹਿਜ ਆ ਜਿਹੜੇ ਰੱਬੀ ਗੁਣ ਨੇ ਇਹਨਾਂ ਨੂੰ ਜ਼ਿੰਦਗੀ ਵਿੱਚ ਲੈ ਕੇ ਆਈਏ ਤਾਂ ਜ਼ਿੰਦਗੀ ਆਨੰਦ ਦਿੰਦੀ ਹੈ ਨਹੀਂ ਤੇ ਨਰਕ ਬਣ ਜਾਂਦਾ ਜੀਵਨ ਬੰਦਾ ਕਹਿੰਦਾ ਪੈਸਾ ਇਕੱਠਾ ਕਰ ਲਓ ਗੁਣ ਖਤਮ ਹੋ ਜਾਣ ਗੁਣਾਂ ਦੀ ਲੋੜ ਨਹੀਂ ਪੈਸਾ ਆਵੇ ਮਾਇਆ ਆਵੇ ਵੱਧ ਤੋਂ ਵੱਧ ਇਕੱਠਾ ਕਰੀਏ ਨਾ ਜੀ ਨਾ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਰਕ ਗੰਗੂ ਨੂੰ ਥੈਲੀ ਜ਼ਰੂਰ ਮਿਲੀ ਹੋਏਗੀ ਪਰ ਕੁੰਮਾ ਮਾਸ਼ਕੀ ਸੀ ਜਿਹੜਾ ਕਰੀਮ ਬਖਸ਼ ਉਹਨੂੰ ਤੇ ਦੋ ਹੀ ਮੋਹਰਾਂ ਮਿਲੀਆਂ ਸੀ ਦੋ ਮੋਹਰਾਂ ਦਿੱਤੀਆਂ ਮਾਤਾ ਜੀ ਨੇ ਜਿਹੜਾ ਚੱਕ ਢੇਰਾ ਨਗਰ ਹੈ ਜਿਹੜਾ ਇੱਥੇ ਨੇੜੇ ਚੱਕ ਢੇਰਾ ਉੱਥੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਕੱਟੀ ਸੀ ਸੱਤ ਪੋਹ ਤੇ ਅੱਠ ਪੋਹ ਦੀ ਰਾਤ ਜਿਹੜੀ ਸੀ ਉਹ ਕਾਈਨੌਰ ਪਿੰਡ ਇੱਥੇ ਨੇੜੇ ਉੱਥੇ ਕੱਟੀ ਸੀ ਤੇ ਨੌ ਪੋਹ ਦੀ ਰਾਤ ਸਹੇੜੀ ਕੱਟੀ ਸੀ 21 ਦਸੰਬਰ ਪਹਿਲੀ ਰਾਤ 21 ਦਸੰਬਰ ਉਹ ਕੱਟੀ ਸੀ ਚੱਕ ਢੇਰਾ ਪਿੰਡ ਜਿੱਥੇ ਕੁੰਮਾ ਮਾਸ਼ਕੀ ਰਹਿੰਦਾ ਸੀ ਉਹਦੀ ਛੱਪਰੀ ਸੀ ਦੂਜੀ ਰਾਤ ਕੱਟੀ ਸੀ ਕਾਈਨੌਰ ਪਿੰਡ ਜੋ ਸਹੇੜੀ ਦੇ ਨਾਲ ਹੀ ਹੈ ਇਹ ਸੀ 22 ਦਸੰਬਰ ਦੀ ਰਾਤ ਤੇ 23 ਦਸੰਬਰ ਜਿਹੜਾ ਸੀ ਉਹ ਸੀ ਸਹੇੜੀ ਜਦੋਂ ਮਹਾਰਾਜ ਜਦੋਂ ਸਾਹਿਬਜ਼ਾਦੇ ਕਰੀਮ ਬਖਸ਼ ਕੋਲ ਗਏ ਮਾਛੀ ਦੀ ਛੱਪਰੀ ਵਿੱਚ ਛੇ ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਲਿਆ ਛੇ ਪੋਹ ਜਦੋਂ ਤੁਰਨ ਲੱਗੇ ਸੀ ਤੇ ਕਹਿੰਦੇ ਐ ਕਿ ਸਾਰੇ ਅਨੰਦਪੁਰ ਸਾਹਿਬ ਦਾ ਗੁਰੂ ਸਾਹਿਬ ਨੇ ਇੱਕ ਚੱਕਰ ਲਾਇਆ ਇੱਕ ਗੇੜਾ ਲਾ ਕੇ ਆਏ ਸਾਰੇ ਸੇਵਾਦਾਰ ਵੀ ਕਹਿਣ ਲੱਗ ਪਏ ਕਿਉਂਕਿ 7 ਮਹੀਨੇ ਲੰਮਾ ਹੋ ਗਿਆ ਟਾਈਮ ਘੇਰਾ ਪਏ ਐ 7 ਮਹੀਨੇ ਘੇਰਾ ਪਏ ਨੂੰ ਹੋ ਚੁੱਕੇ ਐ ਇਸ ਕਰਕੇ ਭੁੱਖੇ ਭਾਣੇ ਸਿੰਘ ਹੈ ਕਈ ਕਈ ਭੁੱਖ ਦਾ ਦੁੱਖ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ, ਚੜ੍ਹਾਈ ਕਰ ਗਏ, ਦਰਖਤਾਂ ਦੇ ਪੱਤੇ ਲਾ ਲਾ ਕੇ ਖਾਧੇ, ਸਖਤ ਵੀ ਖਾਧੇ। ਫਿਰ ਕਹਿੰਦੇ ਐ ਵੀ ਗੁਰੂ ਸਾਹਿਬ ਨੇ ਫੈਸਲਾ ਆਨੰਦਪੁਰ ਸਾਹਿਬ ਛੱਡਣ ਦਾ ਲਿਆ। ਇਤਿਹਾਸ ਲੰਮਾ ਕਾਫੀ ਆਪਾਂ ਸੁਣਿਆ ਹੋਇਆ, ਮੈਨੂੰ ਇਹ ਲੱਗਦਾ ਵੀ ਆਪਣੇ ਇਲਾਕੇ ਦੇ ਵਿੱਚ ਤੇ ਇਹ ਇਤਿਹਾਸ ਰਟਿਆ ਹੋਇਆ, ਬੱਚੇ ਬੱਚੇ ਨੂੰ ਯਾਦ ਹੈ। ਬਸ ਇਹ ਚੇਤਾ ਰੱਖਿਆ ਕਰੋ ਵੀ ਕੋਈ ਵੀ ਇਤਿਹਾਸ ਹੈ, ਸਾਹਮਣੇ ਆਪਣੇ ਆਪ ਨੂੰ ਰੱਖਣਾ ਵੀ ਮੈਂ ਹੁੰਦਾ ਮੈਂ ਕਿਵੇਂ ਕਰਦਾ, ਜੇ ਆ ਗੱਲ ਮੇਰੇ ਤੇ ਵਾਪਰਦੀ ਤੇ ਮੈਂ ਕਿਵੇਂ ਕਰਦਾ। ਜਿੱਥੇ ਜਿੱਥੇ ਵੀ ਇਤਿਹਾਸ ਚੱਲਦਾ ਆਪਣੇ ਆਪ ਨੂੰ ਸਾਹਮਣੇ ਖੜਾ ਕੇ ਰੱਖਿਓ। ਸਾਡੀ ਪ੍ਰੋਬਲਮ ਇਹ ਅਸੀਂ ਨਾ ਫਿਲਮ ਵਾਂਗੂ ਵੇਖਣ ਲੱਗ ਜਾਂਦੇ ਹਾਂ ਵੀ ਫਿਲਮ ਚੱਲਦੀ ਹੈ, ਮੈਂ ਤੇ ਬਹਿ ਕੇ ਵੇਖ ਰਿਹਾ, ਹੱਸਣ ਹੱਸਣ ਤੇ ਹੱਸਣ ਦੀ ਗੱਲ ਆਈ ਹੱਸ ਪਾਂਗੇ, ਜੇ ਰੋਣ ਵਾਲਾ ਸੀਨ ਆਇਆ ਰੋ ਪਾਂਗੇ। ਐ ਨਹੀਂ, ਆਪਣੇ ਆਪ ਨੂੰ ਖਿਲਾਰ ਕੇ ਵੇਖ ਵੀ ਮੈਂ ਕਿੱਥੇ ਖੜਦਾ, ਜੇ ਮੈਂ ਹੁੰਦਾ ਮੈਂ ਕੀ ਕਰਦਾ, ਇੱਥੇ ਮੈਂ ਕਿਵੇਂ ਸੋਚਦਾ। ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣਾ ਸੀ ਤੇ ਪੂਰਾ ਗੜਾ, ਹੁਣ ਆਪਾਂ ਨੂੰ ਜੇ ਇਦਾਂ ਕਰਨਾ ਪੈ ਜੇ ਭਾਈ, ਅੱਜ ਕੋਈ ਮੌਕਾ ਇਦਾਂ ਦਾ ਆ ਜੇ ਲੈ ਵੀ ਵਸਿਆ ਵਸਾਇਆ ਘਰ ਛੱਡਣਾ ਮੁੜ ਕੇ, ਹੁਣ ਵੇਖੋ ਅੱਜ ਕੱਲ੍ਹ ਦੇ ਦਿਨਾਂ ਵਿੱਚ ਬੰਦੇ ਨੂੰ ਰਾਤ ਬਾਹਰ ਆ, ਕਈ ਪੁਲਿਸ ਤੋਂ ਡਰਦੇ, ਕਈ ਵਾਰੀ ਕਈਆਂ ਤੇ ਕੇਸ ਨਹੀਂ ਪੈ ਜਾਂਦਾ ਹੁੰਦਾ, ਕਿਸੇ ਟੱਬਰ ਤੇ ਕੋਈ ਕੇਸ ਪੈ ਗਿਆ, ਕਿਸੇ ਨੇ ਸ਼ਿਕਾਇਤ ਕਰਤੀ, ਤੇ ਕਈ ਟੱਬਰ ਇਦਾਂ ਦੇ ਨੇ ਜਿਹੜੇ ਬਾਹਰ ਰਾਤ ਕੱਟਦੇ ਰਿਸ਼ਤੇਦਾਰੀ 'ਚ, ਜੇ 5-7 ਦਿਨ ਸਾਰੇ ਟੱਬਰ ਨੂੰ ਘਰੋਂ ਬਾਹਰ ਰਹਿਣਾ ਪੈ ਜੇ ਫਿਰ ਵੇਖੋ ਕਿਵੇਂ ਲੱਗਦਾ ਹੈ। ਕਈ ਮੈਂ ਜ਼ਿੰਦਗੀ 'ਚ ਵੇਖੇ ਆ ਮਿਲਦੇ ਆ ਕੇ ਵੀ ਘਰੋਂ ਅਸੀਂ ਰਹਿਣਾ ਜੀ ਗੁਰਦੁਆਰੇ 2-4 ਰਾਤਾਂ ਅਸੀਂ ਰਹਿ ਜਾਈਏ, ਅੱਛਾ, ਤੇ ਰੋਂਦੇ ਨਹੀਂ ਝੱਲੇ ਜਾਂਦੇ। ਉਹਨਾਂ ਨੂੰ ਕਹਿੰਦਾ ਸਹੂਲਤ ਹੈ ਯਾਰ, ਤੁਹਾਨੂੰ ਕਮਰਾ ਵੀ ਮਿਲਿਆ, ਤੁਹਾਨੂੰ ਰੋਟੀ ਵੀ ਮਿਲਦੀ ਹੈ, ਸਾਰਾ ਕੁਝ ਵਧੀਆ। ਕਹਿੰਦੇ ਜੀ ਸਭ ਕੁਝ ਵਧੀਆ ਪਰ ਘਰ ਵਾਲੀ ਗੱਲ ਥੋੜੋ ਹੈ, ਘਰ ਛੱਡੀ ਫਿਰਦੇ ਆ ਅਸੀਂ। ਘਰ ਬੰਦੇ ਦਾ ਭਾਵੇਂ ਛੱਪਰੀ ਹੋਵੇ, ਘਰ ਭਾਵੇਂ ਮਾੜਾ ਹੀ ਹੋਵੇ, ਬੰਦਾ ਜਿਹੜਾ ਆਪਣੇ ਘਰ ਵਿੱਚ ਸਕੂਨ ਬੰਦੇ ਨੂੰ ਮਿਲਦਾ ਬਾਹਰ ਜਾ ਕੇ ਨਹੀਂ ਮਿਲਦਾ। ਵਧੀਆ ਤੋਂ ਵਧੀਆ ਤੁਸੀਂ ਉਹਨੂੰ ਸਹੂਲਤਾਂ ਦੇ ਦਿਓ, ਪਰ ਜਿਹੜਾ ਆਪਣਾ ਘਰ ਹੁੰਦਾ ਭਾਵੇਂ ਕੱਚਾ ਹੀ ਹੋਵੇ, ਉਹਦਾ ਮੋਹ ਹੁੰਦਾ ਬੰਦੇ ਦੇ ਮਨ ਵਿੱਚ, ਫੀਲਿੰਗ ਵੱਖਰੀ ਹੁੰਦੀ ਹੈ, ਸਵਾਦ ਵੱਖਰਾ ਹੁੰਦਾ। ਹੁਣ ਇੱਕ ਗੱਲ ਸੁਣੋ, ਵੇਖੋ ਆਪਾਂ ਨਾ ਕਿਸੇ ਗੱਡੀ ਦੇ ਵਿੱਚ ਬਹਿ ਜਾਓ, ਲੋ ਹੁਣ ਨਾ ਥੋੜੀ ਢਲ ਗਿਆ ਨਾ ਸੂਰਜ ਥੋੜਾ ਜਿਹਾ ਢਲਿਆ, ਹੁਣ ਮੌਸਮ ਵਧੀਆ ਹੋਇਆ, ਹੁਣ ਆਪਾਂ ਗੱਲ ਥੋੜੀ ਥੋੜੀ ਨਾਲ ਇਤਿਹਾਸ ਦੀ ਕਰਦੇ, ਕਿਉਂਕਿ ਸੂਰਜ ਅੱਖਾਂ 'ਚ ਪੈਂਦਾ ਫਿਰ ਤੇ ਵੈਸੇ ਹੀ ਨੀਵੀਆਂ ਜੀਆਂ ਪਾ ਕੇ ਬੈਠੇ ਰਹਿੰਦੇ ਹਾਂ, ਹੁਣ ਥੋੜਾ ਜਿਹਾ ਠੰਡਾ ਹੋਣ ਲੱਗਿਆ। ਵੇਖਿਓ ਧਿਆਨ ਨਾਲ, ਇੱਕ ਗੱਡੀ ਦੇ ਵਿੱਚ ਆਪਾਂ 4 ਜਣੇ ਬੈਠੇ ਹਾਂ, 4 ਬੰਦੇ ਤੁਸੀਂ ਚੰਡੀਗੜ੍ਹ ਤੋਂ ਗੱਡੀ 'ਚ ਬਹਿ ਕੇ ਆਏ ਹੋ, ਸੀਟਾਂ ਵੀ ਬਰਾਬਰ ਹੈ, ਇੱਕੋ ਜਿਹੀ ਸੀਟ ਹੈ, ਆਨੰਦ ਵੀ ਇੱਕੋ ਜਿਹਾ ਆ ਰਿਹਾ ਤਿੰਨਾਂ ਚਾਰਾਂ ਨੂੰ, ਪਰ ਫਰਕ ਹੈ ਇੱਕੋ ਹੈ ਜਿਹਦੀ ਗੱਡੀ ਹੈ, ਜਿਹਦੇ ਨਾਮ ਬੋਲਦੀ ਹੈ ਉਹਦਾ ਵਿੱਚ ਬਹਿਣ ਦਾ, ਤੇ ਜਿਹੜਾ ਵਿੱਚ ਬਹਿ ਕੇ ਆਇਆ ਉਹਦਾ ਬਹਿਣ ਦਾ ਫਰਕ ਹੈ। ਫੀਲ ਹੈ, ਇੱਕ ਫੀਲ, ਇੱਕ ਫੀਲ ਹੈ, ਜਿਹੜਾ ਜਿਹਦੀ ਗੱਡੀ ਹੈ ਉਹ ਹੋਰ ਤਰ੍ਹਾਂ ਬੈਠਾ ਫੀਲ ਕਰਦਾ, ਜਿਹੜਾ ਨਾਲ ਬਹਿ ਕੇ ਆਇਆ ਉਹ ਹੋਰ ਤਰ੍ਹਾਂ ਫੀਲ ਕਰਦਾ, ਇਹ ਫੀਲ ਦਾ ਫਰਕ ਹੁੰਦਾ ਹੈ। ਜਦੋਂ ਤੁਸੀਂ ਆਪਣੇ ਘਰ 'ਚ ਬੈਠ ਕੇ ਘਰ 'ਚ ਸੌਣਾ ਹੈ ਉੱਥੇ ਫੀਲਿੰਗ ਹੋਰ ਹੈ, ਦੂਜੀ ਜਗ੍ਹਾ ਭਾਵੇਂ ਜ਼ਿਆਦਾ ਵਧੀਆ ਬੈੱਡ ਹੋਵੇ ਉੱਥੇ ਫੀਲ ਬੰਦਾ ਹੋਰ ਤਰ੍ਹਾਂ ਕਰਦਾ, ਉਹ ਬਗਾਨੀ ਜਗ੍ਹਾ ਤੇ ਹੈ, ਉਹ ਆਪਣਾ ਨਹੀਂ, ਉਹਨੂੰ ਜ਼ਿਆਦਾ ਰਸ ਆ ਰਿਹਾ ਜਿਹੜਾ ਜਿਹਦਾ ਘਰ ਹੈ, ਜਿਹੜਾ ਦੂਜਾ ਉਹਨੂੰ ਨਹੀਂ ਉਹ ਰਸ ਆਉਂਦਾ। ਇਸੇ ਤਰ੍ਹਾਂ ਆਪਣੇ ਘਰ ਵਿੱਚ ਬੰਦੇ ਦਾ ਜਿਹੜਾ ਹੁੰਦਾ ਨਾ ਉਹ ਰਹਿਣ ਉਹ ਬੜਾ ਔਖਾ ਹੈ, ਪੋਹ ਦੇ ਦਿਨ ਹੋਣ ਤੇ ਬੰਦੇ ਨੂੰ ਇਹ ਵੀ ਨਾ ਸਾਨੂੰ ਪਤਾ ਵੀ ਜਾਣਾ ਕਿੱਧਰ ਹੈ, ਰਾਤ ਗਾਂ ਕਿੱਥੇ ਕੱਟਣੀ ਹੈ, ਕਿੱਥੇ ਪਹੁੰਚਣਾ, ਇਹ ਵੀ ਨਾ ਪਤਾ ਹੋਵੇ, ਬੜਾ ਮੁਸ਼ਕਲ ਹੋ ਜਾਂਦਾ, ਬਹੁਤ ਔਖਾ ਹੁੰਦਾ। ਤੇ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਨਾ ਤੇ ਕੱਲੀ ਕੱਲੀ ਗਲੀ ਦੇ ਵਿੱਚ ਸਤਿਗੁਰੂ ਆਪ ਗਏ, ਤੇ ਇਹ ਤੇ ਭਾਈ ਜਦੋਂ ਕੋਈ ਲਿਖਦਾ ਹੈ ਨਾ, ਗਲੀਆਂ ਰੋਂਦੀਆਂ ਨਹੀਂ ਹੁੰਦੀਆਂ, ਪਰ ਲਿਖਣ ਵਾਲਾ ਜਦੋਂ ਲਿਖਦਾ ਫਿਰ ਉਦੋਂ ਇਸ ਤਰੀਕੇ ਸਿਰ ਲਿਖਦਾ, ਜਿਵੇਂ ਆਪਾਂ ਪੜ੍ਹਦੇ ਹਾਂ ਨਾ ਵੀ ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ। ਇਹ ਧਿਆਨ ਨਾਲ ਆ ਕਵਿਤਾ ਥੋੜ੍ਹੀ ਜਿਹੀ ਸੁਣਦੇ ਹਾਂ ਆਪਾਂ, ਕਿਉਂਕਿ ਸਮਾਂ ਵੀ 3:30 ਹੋਣ ਵਾਲੇ ਹੈ, ਆਪਾਂ ਟਕਾਅ ਵੀ ਥੋੜ੍ਹਾ ਜਿਹਾ ਰੱਖਣਾ, ਤੇ ਮੈਂ ਚਾਹੁੰਦਾ ਵੀ ਥੋੜ੍ਹਾ ਜਿਹਾ ਇਤਿਹਾਸ ਨਾਲ ਨਾਲ ਆਪਾਂ ਰੱਖੀਏ, ਭਾਵੇਂ ਆਪਾਂ ਸੁਣਿਆ ਹੋਇਆ ਪਰ ਉਹਨੂੰ ਜਦੋਂ ਦੁਹਰਾਉਂਦੇ ਆ ਆਪਣੇ ਆਪ ਨੂੰ ਵੇਖਿਓ ਸਾਹਮਣੇ ਰੱਖ ਕੇ ਵੀ ਆਪਣਿਆਂ ਘਰਾਂ ਨੂੰ ਛੱਡਣਾ ਕਿੰਨਾ ਕਿੰਨਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਆਨੰਦਪੁਰ ਨੂੰ ਛੱਡਣ ਦਾ ਫੈਸਲਾ ਲਿਆ, ਕਿੰਨਾ ਔਖਾ ਹੁੰਦਾ ਹੈ। ਇਹ ਤੇ ਕਵੀ ਦੀ ਕਲਪਨਾ ਹੈ, ਕਵੀ ਦੀ ਕਲਪਨਾ ਹੈ। ਜਦੋਂ ਉਹ ਇਦਾਂ ਵੇਖਦਾ ਤੇ ਕਹਿੰਦੇ ਗਲੀਆਂ ਵੀ ਰੋਂਦੀਆਂ ਹੋਣਗੀਆਂ। ਭਾਵ ਕਿ ਬੜਾ ਔਖਾ ਸੀ ਉਸ ਵੇਲੇ ਅਨੰਦਪੁਰ ਸਾਹਿਬ ਨੂੰ ਛੱਡਣਾ। ਜਿੱਦਣ ਗੁਰੂ ਸਾਹਿਬ ਨੇ ਫੈਸਲਾ ਲਿਆ 6 ਪੋਹ ਦੀ ਰਾਤ ਨੂੰ ਵੀ ਅੱਜ ਆਪਾਂ ਅਨੰਦਪੁਰ ਸਾਹਿਬ ਛੱਡ ਕੇ ਜਾਣਾ, ਤੇ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਹੈ ਅਨੰਦਪੁਰ ਲੋਸੋ। ਮਾਹੀ ਦੇ ਵਿਛੋੜੇ ਵਾਲੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ। ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ। ਆਪਣਾ ਘਰ ਉਜਾੜਨਾ ਸੌਖਾ ਨਹੀਂ, ਸਾਰਾ ਟੱਬਰ ਇਕੱਠਾ ਹੋਵੇ ਨਾ, ਇੱਕ ਜੀ ਵੀ ਘਰ ਦਾ ਚੱਲਿਆ ਜਾਵੇ ਨਾ, ਇਹ ਲੱਗਦਾ ਵੀ ਉੱਜੜ ਗਿਆ ਘਰ ਸਾਡਾ। ਸੱਚੀ ਗੱਲ ਹੈ, ਉਹ ਉੱਜੜ ਜਾਂਦਾ। ਇੱਕ ਜੀ ਵੀ ਚੱਲਿਆ ਜਾਵੇ, ਬਹੁਤ ਕਹਿਣਾ ਸੌਖਾ ਹੈ, ਆ ਸਾਨੂੰ ਸੁਣਨਾ ਸੁਣਾਉਣਾ ਬਹੁਤ ਸੌਖਾ ਹੈ। ਜਿਨ੍ਹਾਂ ਦਾ ਉੱਜੜ ਜਾਂਦਾ ਨਾ, ਉਹਨਾਂ ਨੂੰ ਪੁੱਛ ਕੇ ਦੇਖੋ। ਜਿਨ੍ਹਾਂ ਦੇ ਇੱਕ ਸਾਲ ਦੇ ਵਿੱਚ ਹੀ 2 ਜੀ ਇਕੱਠੇ ਚਲੇ ਜਾਣ ਘਰ ਦੇ, ਉੱਜੜਨਾ ਜਦ ਇਹ ਅਗਲਾ ਕਹਿੰਦਾ ਉੱਜੜ ਗਿਆ ਘਰ ਸਾਡਾ, ਇਹ ਕਹਿਣਾ ਬਹੁਤ ਸੌਖਾ ਵੀ ਉੱਜੜ ਗਿਆ ਜੀ ਘਰ, ਛੱਡਣਾ ਪੈ ਗਿਆ, ਔਖਾ ਹੈ ਕਹਿਣਾ ਬਹੁਤ ਸੌਖਾ। ਜਿਨ੍ਹਾਂ ਤੇ ਬੀਤਦੀ ਹੈ ਉਹਨਾਂ ਨੂੰ ਪੁੱਛ ਕੇ ਵੇਖੋ, ਜਦੋਂ ਹੁੰਦਾ ਹੈ ਨਾ ਇਦਾਂ ਦਾ ਕੁਛ, ਫਿਰ ਪਤਾ ਲੱਗਦਾ। ਹਾਂਜੀ ਅੱਗੇ ਸੁਣੋ ਫਟਾਫਟ। ਜਿਨ੍ਹਾਂ ਗਲੀਆਂ ਚ ਰਿਹਾ ਫਤਿਹ ਸਿੰਘ ਖੇਡਦਾ, ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗੂ ਮੇਲਦਾ, ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗੂ ਮੇਲਦਾ। ਝੱਲੀ ਨਹੀਂ ਉਹ ਜਾਂਦੀ ਝੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ। ਯਾਦ ਆਵੇ ਜੋਰਾਂ ਵਾਰ ਅਜੀਤ ਤੇ ਜੁਝਾਰ ਦੀ, ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ, ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ। ਲੱਭਦੀ ਨਾ ਧੂੜ ਲੱਭਦੀ ਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਦੀ, ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ। ਆਨੰਦਪੁਰ ਸਾਹਿਬ ਨੂੰ ਛੱਡ ਕੇ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਆਏ। ਉੱਥੇ ਗੁਰੂ ਸਾਹਿਬ ਨੇ ਵੱਡਿਆਂ ਦੇ ਸਥਾਨ ਨੂੰ ਮੱਥਾ ਟੇਕਿਆ, ਦੂਰੋਂ ਨਮਸਕਾਰ ਕੀਤੀ। ਅਲੱਗ ਅਲੱਗ ਜਥੇ ਬਣੇ ਹੋਏ ਸੀ। ਉੱਥੋਂ ਚੱਲਦੇ ਚੱਲਦੇ ਫਿਰ ਸਰਸਾ ਦੇ ਕੰਢੇ ਤੇ ਆਏ। ਆਪ ਸਾਰੇ ਜਾਣਦੇ ਹੋ ਕਿ ਸਰਸਾ ਭਰਿਆ ਚੱਲਦਾ, ਪਹਾੜਾਂ ਵਿੱਚ ਬਰਸਾਤ ਹੋਣ ਕਰਕੇ ਉੱਪਰ ਤੱਕ ਭਰਿਆ ਚੱਲਦਾ, ਸਤਲੁਜ ਵਿੱਚ ਪੈਂਦਾ। ਸਰਸਾ ਦਾ ਪਾਣੀ ਚੜ੍ਹਿਆ ਹੋਇਆ ਸੀ। ਇੱਥੇ ਆ ਕੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਤਾ ਲੱਗ ਗਿਆ ਕਿ ਪਿੱਛੇ ਫੌਜਾਂ ਚੜ੍ਹ ਕੇ ਆ ਰਹੀਆਂ। ਤੇ ਇਹ ਵੀ ਇਤਿਹਾਸ ਦੱਸਦਾ ਕਿ ਗੁਰੂ ਸਾਹਿਬ ਜੀ ਨੇ ਸਿਰਸਾ ਦੇ ਕੰਢੇ ਤੇ ਬਹਿ ਕੇ ਘਾਹ ਦੇ ਉੱਤੇ ਚੌਂਕੜੇ ਲਾ ਲਏ, ਕਹਿੰਦੇ ਆਓ ਆਸਾ ਦੀ ਵਾਰ ਦਾ ਕੀਰਤਨ ਕਰੋ। ਸਾਰੀ ਸੰਗਤ ਨੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਫੌਜਾਂ ਚੜ੍ਹ ਕੇ ਆਈਆਂ, ਕੁਝ ਸਿੰਘ ਫੌਜਾਂ ਨੂੰ ਰੋਕਦੇ ਰਹੇ, ਫਿਰ ਸਿਰਸਾ ਨੂੰ ਪਾਰ ਕੀਤਾ। ਪਾਰ ਕਰਨ ਦਾ ਹੁਕਮ ਹੋਇਆ, ਅੱਗੇ ਆਪ ਲੱਗੇ, ਆਪ ਅੱਗੇ ਲੱਗੇ ਅਜੀਤ ਸਿੰਘ ਜੁਝਾਰ ਸਿੰਘ ਨਾਲ ਸਿਰਸਾ ਨੂੰ ਪਾਰ ਕਰਨ ਦਾ ਫੈਸਲਾ ਹੋਇਆ। ਤੇ ਬਹੁਤ ਜਿਹੜੇ ਸਿੰਘ ਸੀ, ਆਪਾਂ ਪੜ੍ਹਦੇ ਹਾਂ ਸਿਰਸਾ ਦੇ, ਉਹ ਨਦੀ ਦੀ ਭੇਡ ਚੜ੍ਹ ਗਏ। ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਨਦੀ ਤੇ ਵਿਛੋੜਾ ਪੈ ਗਿਆ ਜੀ ਛੋਟੇ ਛੋਟੇ ਲਾਲਾਂ ਦਾ, ਸਰਸਾ ਨਦੀ ਤੇ ਵਿਛੋੜਾ ਪੈ ਗਿਆ ਜੀ ਛੋਟੇ ਛੋਟੇ ਲਾਲਾਂ ਦਾ। ਬੜੋ ਬੜੋ ਸਾਰੇ ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਰੱਜ ਕੇ ਪੜੋ ਪੜੋ ਇੱਕ ਵਾਰ, ਰੱਜ ਕੇ ਸਾਰੇ। ਨਦੀ ਤੇ ਵਿਛੋੜਾ ਪੈ ਗਿਆ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਸਰਸਾ ਨਦੀ ਤੇ ਵਿਛੋੜਾ ਪੈ ਛੋਟੇ ਛੋਟੇ ਲਾਲਾਂ ਦਾ, ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ, ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਲਾਲਾਂ ਦਾ। ਛੋਟੇ ਛੋਟੇ ਲਾਲਾਂ ਸਰਸਾ ਦੇ ਕੰਢੇ ਤੇ ਤੇਰੇ ਅਣਬਿੱਧ ਮੋਤੀ, ਸਰਸਾ ਦੇ ਕੰਢੇ ਤੇ ਸਾਰੇ ਪਰਿਵਾਰ ਦਾ ਵਿਛੋੜਾ ਪੈਂਦਾ। ਇੱਥੋਂ ਛੋਟੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ, ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਟਲਾ ਨਿਹੰਗ ਖਾਂ ਇਹਦੇ ਪਿੰਡ ਵਿੱਚ ਜਾਂਦੇ ਹੈ। ਨਿਹੰਗ ਖਾਂ ਦੇ ਘਰ ਥੋੜਾ ਚਿਰ ਠਹਿਰਦੇ ਹੈ। ਨਿਹੰਗ ਖਾਂ ਬੜੀ ਸੇਵਾ ਕਰਦਾ ਭੱਜ ਭੱਜ ਕੇ। ਗੁਰੂ ਜੀ ਨੇ ਕਿਹਾ, ਨਿਹੰਗ ਖਾਂ ਜੇ ਅੱਜ ਤੇਰੇ ਘਰ ਆਏ ਤੇ ਮੁਸੀਬਤ ਆ ਸਕਦੀ ਹੈ। ਪਰ ਨਿਹੰਗ ਖਾਂ ਨੇ ਕਿਹਾ, ਕਹਿੰਦਾ ਮਹਾਰਾਜ ਤੁਸੀਂ ਆ ਜਾਓ, ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਤੁਸੀਂ ਆ ਜਾਓ, ਜੀ ਆਇਆਂ ਚਰਨ ਪਾਓ। ਹੁਣ ਵੇਖੋ ਇਹ ਮੁਸਲਮਾਨ ਹੈ ਜਿਹਨੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਅੰਦਰ ਵਾੜਿਆ, ਕਹਿੰਦਾ ਆ ਜਾਓ ਜੀ ਆਇਆਂ। ਸਾਰੇ ਮਾੜੇ ਨਹੀਂ ਹੁੰਦੇ, ਮਾੜੇ ਚੰਗੇ ਲੋਕ ਸਾਰਿਆਂ ਵਿੱਚ ਹੀ ਹੁੰਦੇ। ਸਾਰਾ ਧਰਮ ਕੋਈ ਮਾੜਾ ਨਹੀਂ ਹੁੰਦਾ, ਵੀ ਆਹ ਬੰਦੇ ਸਾਰੇ ਹੀ ਮਾੜੇ ਆ, ਵਿੱਚ ਮਾੜੇ ਚੰਗੇ ਹੁੰਦੇ। ਉਸੇ ਜਗ੍ਹਾ ਹੀ ਰੋਪੜ ਦੇ ਵਿੱਚ ਇੱਕ ਟੁਕੜੀ ਫੌਜ ਦੀ ਨਾਲ ਝੜਪ ਹੋਈ ਤੇ ਬਚਿੱਤਰ ਸਿੰਘ ਉਹਦੇ ਵਿੱਚ ਜ਼ਖਮੀ ਹੋ ਗਿਆ। ਮਹਾਰਾਜ ਨਿਹੰਗ ਖਾਂ ਦੇ ਘਰ ਬੈਠੇ ਐ ਇਹਨੇ ਨੂੰ ਬਚਿੱਤਰ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨੇ ਕਿਹਾ ਜੀ ਆ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਗੁਰੂ ਜੀ ਨੇ ਬਚਿੱਤਰ ਸਿੰਘ ਦੀ ਉਹਦੇ ਪਰਿਵਾਰ ਦੀ ਡਿਊਟੀ ਲਾ ਦਿੱਤੀ ਨਿਹੰਗ ਖਾਂ ਬਚਿੱਤਰ ਸਿੰਘ ਦਾ ਖਿਆਲ ਰੱਖੀ ਅਸੀਂ ਚੱਲੇ ਆ ਗੁਰੂ ਸਾਹਿਬ ਚਲੇ ਗਏ ਤੇ ਬਚਿੱਤਰ ਸਿੰਘ ਥੋੜੇ ਚਿਰ ਬਾਅਦ ਉੱਥੇ ਸਰੀਰ ਛੱਡ ਗਿਆ ਉਹਤੇ ਭਾਈ ਬਚਿੱਤਰ ਸਿੰਘ ਦਾ ਅੰਤਮ ਸੰਸਕਾਰ ਵੀ ਉੱਥੇ ਕੀਤਾ ਉਹ ਭਾਈ ਬਚਿੱਤਰ ਸਿੰਘ ਜਿਨੇ ਹਾਥੀ ਦੇ ਮੱਥੇ ਚ ਨਾਗ ਦਿੱਤਾ ਉਹ ਭਾਈ ਬਚਿੱਤਰ ਸਿੰਘ ਸੀ ਜਿਨੇ ਨਿਹੰਗ ਖਾਂ ਦੇ ਘਰ ਵਿੱਚ ਸਰੀਰ ਛੱਡਿਆ ਲਓ ਜੀ ਉੱਥੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਗਏ ਐ ਜਿੱਥੇ 10 ਲੱਖ ਫੌਜ ਦਾ ਦੱਸਿਆ ਜਾਂਦਾ ਵੀ ਬਹੁ ਗਿਣਤੀ ਸੀ ਫੌਜ ਦੀ ਬੜਾ ਵੱਡਾ ਘੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਸਾਥੀਆਂ ਨੂੰ ਪਿਆ ਸਾਰੀ ਰਾਤ ਗੁਰੂ ਸਾਹਿਬ ਨੇ ਆਪ ਪਹਿਰਾ ਵੀ ਦਿੱਤਾ ਤੇ ਸਾਹਿਬਜ਼ਾਦਿਆਂ ਨੂੰ ਵੇਖਦੇ ਰਹੇ ਕਹਿੰਦੇ ਵੀ ਅੱਜ ਮੇਰੇ ਕੋਲ ਨੇ ਕੱਲ ਨੂੰ ਇਹਨਾਂ ਨੇ ਮੇਰੇ ਕੋਲ ਨਹੀਂ ਹੋਣੀ ਕੱਲੇ ਕੱਲੇ ਸਿੰਘ ਦੇ ਕੋਲ ਗਏ ਕਈਆਂ ਦੇ ਤੇ ਇਥੋਂ ਤੱਕ ਵੀ ਲਿਖਿਆ ਵੀ ਗੁਰੂ ਸਾਹਿਬ ਨੇ ਕਈਆਂ ਦੀਆਂ ਤੇ ਲੱਤਾਂ ਵੀ ਕੁੱਟੀਆਂ ਸੁੱਤਿਆਂ ਪਿਆਂ ਸਿੰਘਾਂ ਦੇ ਮੁੱਖ ਚੁੰਮਦੇ ਰਹੇ ਚਮਕੌਰ ਦੀ ਗੜੀ ਵਿੱਚ ਸੱਤ ਪੋਹ ਦਾ ਸਾਰਾ ਦਿਨ ਲੰਘ ਗਿਆ ਸੀ ਅੱਠ ਪੋਹ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਜੋ ਚੜ ਕੇ ਆਈਆਂ ਫੌਜਾਂ ਨੇ ਹਮਲਾ ਕੀਤਾ ਚਮਕੌਰ ਦੀ ਗੜੀ ਦਾ ਜੰਗ ਹੈ ਜਿਹੜਾ ਇਹ ਅੱਠ ਪੋਹ ਨੂੰ ਹੋਇਆ ਪਹਿਲਾ ਜਥਾ ਗਿਆ ਸ਼ਹੀਦ ਹੋਇਆ ਦੂਜਾ ਜਥਾ ਗਿਆ ਸ਼ਹੀਦ ਹੋਇਆ ਅੱਠ ਅੱਠ ਸਿੰਘ ਜਥਾ ਬਣਾ ਕੇ ਜਾਂਦੇ ਰਹੇ ਜਦੋਂ ਤੀਜਾ ਜਥਾ ਜਾਣ ਲੱਗਿਆ ਉਦੋਂ ਬਾਬਾ ਅਜੀਤ ਸਿੰਘ ਨੇ ਆ ਕੇ ਬੇਨਤੀ ਕੀਤੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਮਹਾਰਾਜ ਮੈਨੂੰ ਜੰਗ 'ਚ ਜਾਣ ਦਿਓ ਮੈਨੂੰ ਮੈਦਾਨੇ ਜੰਗ 'ਚ ਜਾਣ ਦੀ ਆਗਿਆ ਦੇ ਦਿਓ ਕਲਗੀਆਂ ਵਾਲੇ ਬੜੇ ਖੁਸ਼ ਹੋਏ ਕਹਿੰਦੇ ਅਜੀਤ ਸਿੰਘ ਅੱਜ ਤੂੰ ਆਪ ਚੱਲ ਕੇ ਆਇਆ ਮੇਰੇ ਆਵਾਜ਼ ਮਾਰਨ ਤੋਂ ਬਿਨਾਂ ਚੱਲ ਕੇ ਆਇਆ ਲੈ ਹੁਣ ਜਦੋਂ ਜਦੋਂ ਵੀ ਕੌਮ ਤੇ ਭੀੜ ਬਣੇਗੀ ਤੇਰੇ ਵਰਗੇ ਅਨੇਕਾਂ ਹੀ ਨੌਜਵਾਨ ਆਇਆ ਕਰਨਗੇ ਆਪਣਾ ਆਪ ਕੁਰਬਾਨ ਕਰਨ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਅਨੇਕਾਂ ਨੌਜਵਾਨ ਆਇਆ ਕਰਨਗੇ ਤੇਰੀ ਕੁਰਬਾਨੀ ਨੂੰ ਵੇਖ ਕੇ ਤੇਰੇ ਜਜ਼ਬੇ ਨੂੰ ਵੇਖ ਕੇ ਇਹ ਗੁਰੂ ਸਾਹਿਬ ਦਾ ਵੱਖਰਾ ਇਤਿਹਾਸ ਗੁਰੂ ਸਾਹਿਬ ਨੇ ਬਣਾਇਆ ਕਿ ਬਾਬਾ ਅਜੀਤ ਸਿੰਘ ਮੈਦਾਨੇ ਜੰਗ 'ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਵੀ ਆਖਿਆ ਕਹਿੰਦੇ ਮਹਾਰਾਜ ਮੈਨੂੰ ਵੀ ਭੇਜੋ ਗੁਰੂ ਸਾਹਿਬ ਕਹਿੰਦੇ ਜੁਝਾਰ ਸਿਆਂ ਤੈਨੂੰ ਲੜਨਾ ਤੇ ਆਉਂਦਾ ਨਹੀਂ ਤਲਵਾਰ ਚਲਾਉਣੀ ਤੇ ਆਉਂਦੀ ਨਹੀਂ ਕਹਿੰਦੇ ਜੇ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਸੱਚੇ ਪਾਤਸ਼ਾਹ ਮੈਨੂੰ ਤੋਰੋ ਕਿੱਦਾਂ ਦਾ ਪਰਿਵਾਰ ਹੋਣਾ ਸਾਡੇ ਵਾਲੇ ਬੇਈਮਾਨੀਆਂ ਸਿੱਖਦੇ ਆ ਸਾਡੇ ਵੱਲ ਵੇਖ ਵੇਖ ਕੇ ਜਦੋਂ ਝੂਠ ਬੋਲਦੇ ਆ ਗੱਲ ਗੱਲ ਤੇ ਘਰ ਵਾਲੀ ਨੂੰ ਧੋਖਾ ਦਿੰਦੇ ਆ ਜਦੋਂ ਪਿਓ ਪਿਓ ਵੱਲ ਪੁੱਤ ਵੇਖਦਾ ਹੈ ਫਿਰ ਪੁੱਤ ਵੀ ਉਦਾਂ ਹੀ ਕਰਦਾ ਹੈ ਸਾਡੇ ਵਾਲੇ ਤੇ ਬੇਈਮਾਨੀਆਂ ਸਿੱਖ ਰਹੇ ਆ ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹਾ ਕਹਿੰਦੇ ਮਹਾਰਾਜ ਹੁਣ ਮੈਨੂੰ ਵੀ ਤੋਰੋ ਕਹਿੰਦੇ ਤੈਨੂੰ ਲੜਨਾ ਨਹੀਂ ਆਉਂਦਾ ਕਹਿੰਦੇ ਮਰਨਾ ਤੇ ਆਉਂਦਾ ਹੈ ਕਹਿੰਦੇ ਤਲਵਾਰ ਚਲਾਉਣੀ ਨਹੀਂ ਆਉਂਦੀ ਕਹਿੰਦੇ ਚੱਲਦੀ ਤਲਵਾਰ ਅੱਗੇ ਸਿਰ ਧਰਨਾ ਤੇ ਆਉਂਦਾ ਹੈ ਰੋਕੋ ਨਾ ਜੀ ਮੈਨੂੰ ਜਾਣ ਦਿਓ ਫਿਰ ਜੁਝਾਰ ਸਿੰਘ ਵੀ ਅੱਗੇ ਹੋ ਕੇ ਕੁਰਬਾਨੀ ਕਰਨ ਵਾਸਤੇ ਗਏ ਤੇ ਆਪਣਾ ਆਪ ਕੁਰਬਾਨ ਕੀਤਾ ਅੱਠ ਪੋਹ ਨੂੰ ਰਾਤ ਨੂੰ ਜੰਗ ਬੰਦ ਹੋਇਆ ਇੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਕੱਲ ਨੂੰ ਮੈਂ ਜਾਊਂ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨੀ ਹੈ ਉੱਥੇ ਫਿਰ ਬੇਨਤੀ ਕੀਤੀ ਸਿੰਘਾਂ ਨੇ ਕਹਿੰਦੇ ਮਹਾਰਾਜ ਸਾਡੇ ਵਰਗੇ ਤੇ ਹਜ਼ਾਰਾਂ ਬਣਾ ਦੋਗੇ ਅਸੀਂ ਹਜ਼ਾਰਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਥੋੜਾ ਬਣਾ ਦੇਵਾਂਗੇ ਤੁਹਾਡੇ ਵਰਗਾ ਕਿਹੜਾ ਬਣ ਜੂ ਸਾਡੇ ਵਰਗੇ ਤੇ ਹਜ਼ਾਰਾਂ ਬਣਾ ਦੋਗੇ ਤੁਸੀਂ ਜਿੱਥੇ ਜਾਓਗੇ ਜਦੋਂ ਤੁਸੀਂ ਜਾ ਕੇ ਗੱਲ ਕਰਨੀ ਬੜੇ ਬੰਦੇ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਣਗੇ ਬਦਲ ਜਾਣਗੇ ਅਸੀਂ ਸਾਰੇ ਰਲ ਕੇ ਗੁਰੂ ਗੋਬਿੰਦ ਸਿੰਘ ਕਿਵੇਂ ਬਣਾ ਦੇਵਾਂਗੇ ਸਿਰਸੇ ਵਾਲੇ ਦੇ ਚੇਲਿਆਂ ਨੇ ਬਣਾਇਆ ਹੀ ਸੀ ਗੁਰੂ ਗੋਬਿੰਦ ਸਿੰਘ ਉਹ ਪਾਏ ਹੀ ਸੀ ਕੱਪੜੇ ਬਾਜਾਂ ਵਾਲੇ ਵਾਲੀ ਪੁਸ਼ਾਕ ਪਾਈ ਹੋਈ ਸੀ ਜਿੱਦਣ ਤੋਂ ਪੁਸ਼ਾਕ ਪਾਈ ਸੀ ਉਦਣ ਤੋਂ ਖਾਲਸਾ ਮਗਰੋਂ ਨਹੀਂ ਲੱਥਾ ਇਹਨਾਂ ਦੇ ਇਹੀ ਸੀ ਮਗਰੋਂ ਥੋੜਾ ਲੱਥੇ ਜ਼ੋਰ ਲਾ ਲਿਆ ਇਹਨਾਂ ਨੇ ਪਰ ਉਹ ਕੈਸੀ ਪੁਸ਼ਾਕ ਪਾਈ ਸੀ ਉਹ ਦਿਨ ਤੋਂ ਸੁੱਖ ਦਾ ਸਾਹ ਨਹੀਂ ਇਹਨਾਂ ਨੂੰ ਆਇਆ ਸੁੱਖ ਦਾ ਸਾਹ ਨਹੀਂ ਆਇਆ ਉਹਨਾਂ ਦੀ ਰੀਸ ਕਿਹੜਾ ਕਰ ਜੋ ਨਿਕਲਣਾ ਸੌਖਾ ਹੈ ਆ ਪਿੱਛੇ ਜੇ ਬੀਬੀ ਨੇ ਬਿਆਨ ਦਿੱਤਾ ਜਦੋਂ ਆ ਹੁਣ ਅਖਬਾਰਾਂ 'ਚ ਆਇਆ ਹਫ਼ਤਾ ਕੀ ਹੋਇਆ ਜੇ ਵੀ ਅਸੀਂ ਪਲੈਨ ਕਰਕੇ ਆਏ ਸੀ ਵੀ ਜਦੋਂ ਪੰਚਕੂਲੇ ਜਾਣਾ ਹੈ ਤੇ ਨਿਕਲਣਾ ਕਿਵੇਂ ਹੈ ਬਾਡੀ ਗਾਰਡਾਂ ਨੂੰ ਸਮਝਾਇਆ ਹੋਇਆ ਸੀ ਕਿਵੇਂ ਬਾਕੀ ਬੰਦਿਆਂ ਨੂੰ ਕਿਹਾ ਸੀ ਵੀ ਸਾਰੀ ਪੁਲਿਸ ਫੋਰਸ ਜਿਹੜੀ ਹੈ ਉਧਰ ਲੱਗ ਜਾਏਗੀ ਜੇ ਜੱਜ ਨੇ ਸਜ਼ਾ ਸਾਡੇ ਵਿਰੁੱਧ ਫੈਸਲਾ ਆ ਗਿਆ ਤੇ ਬਾਬੇ ਨੂੰ ਕੱਢਣਾ ਕਿਵੇਂ ਹੈ ਪੂਰੀ ਤਿਆਰੀ ਕੀਤੀ ਹੋਈ ਸੀ ਇਹ ਅੱਜ ਦੇ ਸਮੇਂ ਵਿੱਚ ਅੱਜ ਦੇ ਯੁੱਗ ਵਿੱਚ ਇਹ ਜਿਉਂਦੇ ਵੇਖੋ ਕਿੱਦਾਂ ਸੋਚਦੇ ਆ ਵੀ ਏਦਾਂ ਹੋ ਸਕਦਾ ਏਦਾਂ ਕੱਢਿਆ ਜਾ ਸਕਦਾ ਏਦਾਂ ਨਿਕਲਿਆ ਜਾ ਸਕਦਾ ਉਹਨਾਂ ਦੀਆਂ ਰੀਸਾਂ ਕੌਣ ਕਰੇਗਾ ਨਾਲੇ ਜ਼ਮਾਨਾ ਸਮਾਂ ਸਮੇਂ ਦਾ ਫਰਕ ਵੇਖੋ ਜ਼ਮਾਨਾ ਬਦਲ ਗਿਆ ਉਹ ਕਿੱਥੇ ਸੱਚ ਕਿੱਥੇ ਝੂਠ ਸਤਿਗੁਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਕਿਹਾ ਕਿ ਕੱਲ ਨੂੰ ਆਪ ਜੰਗ 'ਚ ਜਾਵਾਂਗੇ ਸ਼ਹੀਦੀ ਪ੍ਰਾਪਤ ਕਰ ਜਾਂਗੇ ਸਿੰਘਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਸਾਡੇ ਵਰਗੇ ਬਣ ਜਾਣਗੇ ਬਥੇਰੇ ਤੁਹਾਡੇ ਵਰਗਾ ਕਿਵੇਂ ਬਣੇਗਾ ਜਾਓ ਤੁਸੀਂ ਚਮਕੌਰ ਦੀ ਗੱਡੀ ਨੂੰ ਛੱਡ ਦਿਓ ਬਾਰ ਬਾਰ ਪੰਜਾਂ ਨੇ ਕਿਹਾ ਮਹਾਰਾਜ ਮੰਨੇ ਨਹੀਂ ਕਹਿੰਦੇ ਫਿਰ ਪੰਜੇ ਇਕੱਠੇ ਹੋ ਕੇ ਹੁਕਮ ਕਰਨਗੇ ਚਮਕੌਰ ਦੀ ਗੱਡੀ ਛੱਡ ਕੇ ਜਾਓ ਤੁਸੀਂ ਤੇ ਕਹਿੰਦੇ ਮੰਨਾਂਗੇ ਤੁਹਾਡੀ ਸਾਡੀ ਬੇਨਤੀ ਹੈ ਅਸੀਂ ਤੇ ਬੇਨਤੀ ਕਰਦੇ ਹਾਂ ਹੁਕਮ ਨਹੀਂ ਬੇਨਤੀ ਕਰਦੇ ਹਾਂ ਛੱਡ ਕੇ ਜਾਓ ਫਿਰ ਚਮਕੌਰ ਦੀ ਗੱਡੀ ਨੂੰ ਗੁਰੂ ਸਾਹਿਬ ਛੱਡ ਕੇ ਤੁਰੇ ਨੰਗੇ ਪੈਰੀ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਕੱਲੇ ਤੁਰੇ ਤੇ ਬੜੀ ਵਾਰੀ ਆਪਾਂ ਇਸ ਸੰਗਤ ਵਿੱਚ ਮੈਂ ਇਤਿਹਾਸ ਜਦੋਂ ਵੀ ਕਦੇ ਸਾਲ ਬਾਅਦ ਮੈਂ ਸੁਣਾਉਣਾ ਹੁੰਦਾ ਕੋਸ਼ਿਸ਼ ਕਰਦਾ ਜਿਨ੍ਹਾਂ ਨੇ ਸੁਣਿਆ ਪਹਿਲਾਂ ਕਿ ਚਮਕੌਰ ਦੀ ਗੜੀ ਚੋਂ ਜਦੋਂ ਗੁਰੂ ਗੋਬਿੰਦ ਸਿੰਘ ਨਿਕਲੇ ਸੀ ਕਹਿੰਦੇ ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਪਈ ਜਾਂਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਆ ਤੁਹਾਡਾ ਬੱਚਾ ਹੈ ਏਦਾਂ ਕੋਲੋਂ ਲੰਘ ਗਏ ਜਿਵੇਂ ਜਾਣਦੇ ਨਹੀਂ ਮੈਂ ਕਹਿੰਦਾ ਫਿਰ ਮੈਂ ਬੇਨਤੀ ਕਰਦਾ ਆ ਗੱਲਾਂ ਸੁਣਨੀਆਂ ਸੁਣਾਉਣੀਆਂ ਬਹੁਤ ਸੌਖੀਆਂ ਸੱਚੀ ਕਹਿੰਦਾ ਕਈ ਬੰਦੇ ਹੌਸਲਾ ਦਿੰਦੇ ਆ ਲੋਕਾਂ ਨੂੰ ਜਾ ਜਾ ਕੇ ਯਾਰ ਤੂੰ ਹੌਸਲਾ ਰੱਖ ਫਿਰ ਕੀ ਹੋ ਗਿਆ ਹੌਸਲਾ ਰੱਖ ਜਿੱਦੇ ਆਪਦੇ ਤੇ ਬਣਦੀ ਉਹਦੇ ਪਤਾ ਲੱਗਦਾ ਵੀ ਹੌਸਲਾ ਰਹਿੰਦਾ ਹੈ ਸੱਚੀ ਕਹਿੰਦਾ ਆ ਬੱਚਾ ਸਾਡਾ ਨਾ ਮਾੜਾ ਜਿਹਾ ਨਿੱਕੇ ਨਿੱਕੇ ਨਿਆਣੇ ਆ ਤੁਹਾਡੇ ਮਾੜਾ ਜਿਹਾ ਬਿਮਾਰ ਹੋ ਜਾਣ ਟੀਕਾ ਲਵਾ ਕੇ ਵੇਖ ਜਦੋਂ ਚੀਕ ਮਾਰਦਾ ਨਾ ਡਾਕਟਰ ਟੀਕਾ ਲਾਉਂਦਾ ਬੰਦਾ ਬੈਠਾ ਹੀ ਅੱਖ 'ਚੋਂ ਪਾਣੀ ਵੀ ਯਾਰ ਚੀਕ ਕਿਵੇਂ ਮਾਰਤੀ ਸਾਡੇ ਬੱਚੇ ਆ ਨਿੱਕੇ ਨਿੱਕੇ ਨਿਆਣੇ ਜਦੋਂ ਰੋਣੋਂ ਹਟਣ ਹੀ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇਹਨੂੰ ਹੋਇਆ ਕੀ ਹੈ ਬੋਲ ਤੇ ਸਕਦਾ ਨਹੀਂ ਦਰਦੇ ਦੇ ਕਿੱਥੇ ਹੁੰਦਾ ਕਿਉਂ ਨਹੀਂ ਟਿਕਦਾ ਇਹ ਸਭ ਗੱਲਾਂ ਨੇ ਵੀ ਉਹਨਾਂ ਚਿਰ ਸਭ ਨੂੰ ਹੌਸਲਾ ਦੇ ਸਕਦੇ ਹੌਸਲਾ ਰੱਖ ਯਾਰ ਕਿਹੜੀ ਗੱਲ ਹੈ ਤੂੰ ਹੌਸਲਾ ਰੱਖ ਜਿੱਦੇ ਆਪਦੇ ਤੇ ਬਣੇ ਉੱਤੇ ਪਤਾ ਲੱਗਦਾ ਵੀ ਹੌਸਲਾ ਬੰਦਾ ਕਿੰਨਾ ਕੁ ਰੱਖ ਸਕਦਾ ਸੌਖਾ ਨਹੀਂ ਵੀ ਏਦਾਂ ਜਦੋਂ ਮਹਾਰਜ ਕਹੇ ਹੋ ਗਏ ਆ ਕਹਿਣਾ ਹੀ ਹੈ ਵੀ ਲੈ ਮਹਾਰਾਜ ਕਹਿੰਦੇ ਵੀ ਲੰਘ ਚੱਲੇ ਕੋਲ ਦੀ ਸੌਖਾ ਹੈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਸੁਣੋ ਵੀ ਮੈਨੂੰ ਇੱਕ ਗੱਲ ਦੱਸੋ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਸ਼ਹੀਦ ਹੋ ਗਏ ਇਹ ਤੇ ਸ਼ਹੀਦੀ ਹੈ ਪਰ ਕੋਲੋਂ ਦੀ ਬਿਨਾਂ ਕੱਪੜੇ ਪਾਏ ਕੱਫਣ ਪਾਏ ਲੰਘਣਾ ਇਹ ਸ਼ਹੀਦ ਤੋਂ ਘੱਟ ਹੈ ਇਹ ਸ਼ਹੀਦੀ ਨਾਲੋਂ ਘੱਟ ਹੈ ਇਹ ਜੂਝਣਾ ਨਹੀਂ ਪਿਆ ਹੋਣਾ ਅੰਦਰ ਜਿਹੜਾ ਅੰਦਰ ਜੂਝਣਾ ਪੈਂਦਾ ਉਹ ਬੰਦਾ ਜੰਗ ਵਿੱਚ ਜੂਝਣਾ ਤੇ ਵੇਖ ਲੈਂਦਾ ਵੀ ਆਹ ਬੰਦਾ ਜੰਗ 'ਚ ਜੂਝਿਆ ਮੈਨੂੰ ਦੱਸਿਓ ਸਿੰਘੋ ਅੱਜ ਕਿਹੜੀ ਜੰਗ ਲੜੋਗੇ ਜਿਹਦੇ 'ਚ ਜੂਝ ਕੇ ਸੂਰਮਗਤੀ ਵਿਖਾਓਗੇ ਆਪਣੀ ਅੱਜ ਕਿਹੜਾ ਜੰਗ ਹੈ ਕਿੱਥੇ ਵਿਖਾਓਗੇ ਤੁਸੀਂ ਵੀ ਤੁਸੀਂ ਸੂਰਮੇ ਹੋ ਇੱਕ ਗੱਲ ਸੁਣਿਓ ਜੇ ਸਿੱਖ ਸੁਰਤ ਹੈ ਤੇ ਜੂਝਣਾ ਵੀ ਸੁਰਤ ਨੂੰ ਤੇ ਮੇਰਾ ਮੰਨਣਾ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਸੁਰਤ ਤੇ ਸਾਰੀ ਜ਼ਿੰਦਗੀ ਜੂਝਦੀ ਰਹੀ ਹੈ ਕਿਹੜਿਆਂ 14 ਜੰਗਾਂ ਦੀ ਗੱਲ ਕਰਦੇ ਹੋ ਹਰੇਕ ਜੰਗ ਵਿੱਚ ਗੁਰੂ ਹਰ ਜਗ੍ਹਾ ਬੰਦੇ ਨੂੰ ਜੂਝਣਾ ਪੈਂਦਾ ਜਿੱਦਣ ਪਿਓ ਦਾ ਸਿਰ ਆਇਆ ਹੋਣਾ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਦਾ ਜੂਝਣਾ ਸੀ ਪਿਓ ਦਾ ਸਿਰ ਜਦੋਂ ਆਉਂਦਾ ਐ ਉਹ ਜੂਝਣਾ ਨਹੀਂ ਮੈਨੂੰ ਫਿਰ ਜਵਾਬ ਦਿਓ ਸਿੰਘੋ ਦੱਸੋ ਗੁਰੂ ਨਾਨਕ ਪਾਤਸ਼ਾਹ ਸ਼ਹੀਦ ਹੋਏ ਐ ਬੋਲੋ ਜੀ ਨਹੀਂ ਹੋਏ ਗੁਰੂ ਅਰਜਨ ਦੇਵ ਜੀ ਹੋਏ ਐ ਕੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਤੋਂ ਘੱਟ ਨੇ ਉਹ ਤੇ ਸਾਰੀ ਜ਼ਿੰਦਗੀ ਜੂਝੇ ਕਦੇ ਜੋਗੀਆਂ ਨਾਲ ਜੂਝੇ ਕਦੇ ਪਾਂਡਿਆਂ ਨਾਲ ਜੂਝੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਸੁਰਤ ਨੂੰ ਨਹੀਂ ਸਮਝਦੇ ਅੱਜ ਕਿਹੜੀਆਂ ਜੰਗਾਂ ਲੜੋਗੇ ਦੱਸੋ ਸਾਰੀ ਜ਼ਿੰਦਗੀ ਕਿੰਨੀਆਂ ਜੰਗਾਂ ਲੜਦੀਆਂ ਵਿੱਚ ਸੂਰਮਗਤੀ ਵਿਖਾਓਗੇ ਆਪਣੀ ਆ ਜੂਝਣਾ ਪੈਣਾ ਹੈ ਸੱਚ ਤੇ ਤੁਰਨ ਵਾਲੇ ਬੰਦੇ ਨੂੰ ਸਾਰੀ ਜ਼ਿੰਦਗੀ ਜੂਝਣਾ ਪੈਂਦਾ ਮੈਂ ਕਹਿੰਦਾ ਤੁਸੀਂ ਨਾ ਕਈ ਮਹਿਕਮਿਆਂ 'ਚ ਜਾਓ, ਸਾਰੇ ਕਰਪਟ ਨੇ, ਇੱਕ ਬੰਦਾ ਸੱਚ ਤੇ ਖੜਾ। ਨਹੀਂ ਯਾਰ ਵੱਡੀ ਲੈਣੀ, ਮੈਂ ਦੋ ਨੰਬਰ ਦਾ ਪੈਸਾ ਨਹੀਂ ਖਾਣਾ। ਉਧਰੋਂ ਵੱਡੇ ਅਫਸਰ ਤੰਗ ਕਰਦੇ ਆ, ਉਧਰੋਂ ਥੱਲੇ ਵਾਲੇ ਤੰਗ ਕਰਦੇ ਆ। ਆਹ ਵੇਖੋ ਕੁਰਸੀ ਤੇ ਬੈਠੇ ਲੋਕ ਸੱਚ ਪਿੱਛੇ ਜੂਝਦੇ, ਆਹ ਸੱਚ ਪਿੱਛੇ ਜੂਝਦੇ ਲੋਕ। ਆ ਤੁਹਾਡੇ 'ਚ ਨੌਜਵਾਨ ਰਿਸ਼ਤੇਦਾਰ ਕਹਿੰਦੇ ਦਾਜ ਲੈ, ਮਾਂ ਪਿਓ ਕਹਿੰਦੇ ਲੈ ਲੈ ਯਾਰ ਤੈਨੂੰ ਫਰਕ ਕੀ ਪੈਂਦਾ। ਉਹ ਕਹਿੰਦਾ ਮੈਂ ਤੇ ਨਾ ਐਂ ਆਨੰਦ ਕਰਾਉਂ, ਤਿੰਨ ਕੱਪੜਿਆਂ ਵਿੱਚ ਵਿਆਹ ਕੇ ਲਿਆਉਂ, ਸਾਰਾ ਪਿੰਡ ਇੱਕ ਪਾਸੇ, ਰਿਸ਼ਤੇਦਾਰ ਇੱਕ ਪਾਸੇ, ਮਾਂ ਪਿਓ ਇੱਕ ਪਾਸੇ। ਆਹ ਨੌਜਵਾਨ ਨੂੰ ਵੇਖੋ ਜੂਝਦਾ ਕਿ ਨਹੀਂ ਜੂਝਦਾ। ਜੂਝਣਾ ਨਹੀਂ ਇਹਨੂੰ ਕਹਿੰਦੇ ਤੁਸੀਂ ਸੱਚ ਪਿੱਛੇ, ਤੇ ਤੁਹਾਨੂੰ ਜ਼ਿੰਦਗੀ 'ਚ ਬਹੁਤ ਵਾਰ ਜੂਝਣਾ ਪੈਣਾ, ਜੰਗਾਂ ਵਾਲੀ ਜੂਝਣਾ। ਤੇ ਉਹ ਤੇ ਠੀਕ ਹੈ, ਅੱਜ ਜੂਝਦੇ ਆ, ਲੋੜ ਪੈ ਜੇ ਹੋ ਸਕਦਾ ਧਨ ਕਰਕੇ ਵੀ ਜੂਝਣਾ ਪੈ ਜੇ, ਪਰ ਆਹ ਜੂਝਣਾ ਮੈਂ ਬੇਨਤੀ ਇਹ ਕਰਦਾ ਵੀ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਜੂਝਣਾ ਚੇਤਾ ਹੈ, ਗੁਰੂ ਗੋਬਿੰਦ ਸਿੰਘ ਦਾ ਜੂਝਣਾ ਕਿਵੇਂ ਭੁੱਲ ਗਏ। ਸਾਹਿਬਜ਼ਾਦੇ ਦੇ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਦਾ ਕੋਲੋਂ ਲੰਘਣਾ ਘੱਟ ਹੈ ਕਿਤੇ। ਮਾਤਾ ਗੁਜਰੀ ਭਲਾ ਸਾਰੀ ਜ਼ਿੰਦਗੀ ਜੂਝੀ ਨਹੀਂ, ਕਦੇ ਪਿਤਾ ਦਾ ਸਿਰ ਪਤੀ ਦਾ ਸਿਰ ਆਉਂਦਾ ਹੈ, ਕਦੇ ਕਿਸੇ ਦਾ ਕਦੇ ਕਿਸੇ ਦਾ, ਸਾਰੀ ਜ਼ਿੰਦਗੀ ਬੇਬੇ ਜੂਝਦੀ ਹੋਈ ਰਹੀ। ਇਹਨੂੰ ਜੂਝਣਾ ਕਿਉਂ ਨਹੀਂ ਗਿਣਦੇ? ਜੂਝਣਾ ਪੈਂਦਾ ਭਾਈ। ਅੰਮ੍ਰਿਤਸਰ ਦੇ ਇਲਾਕੇ 'ਚ ਜਾਓ, ਮਾਵਾਂ ਦਾ ਪੁੱਤ ਜਿਹੜਾ ਸਾਰਾ ਸਾਰਾ ਟੱਬਰ ਜਿਨ੍ਹਾਂ ਦਾ ਸ਼ਹੀਦ ਹੋ ਗਿਆ ਨਾ। ਮੈਂ ਇੱਕ ਮਾਤਾ ਨੂੰ ਜਾਣਦਾ ਤਰਨ ਤਾਰਨ ਤੋਂ ਆਉਂਦੀ ਸਾਡੇ ਕੋਲ, ਤਿੰਨ ਪੁੱਤ ਨੇ, ਤਿੰਨੇ ਮਰੇ, ਤਿੰਨੇ ਸ਼ਹੀਦ ਹੋਏ। ਨੂੰ ਕੋਈ ਨਹੀਂ, ਪੋਤਾ ਕੋਈ ਨਹੀਂ, ਕੱਲੀ ਬੈਠੀ ਹੈ, 3 ਕਿੱਲੇ ਜ਼ਮੀਨ ਹੈ। ਤੇ ਜਦੋਂ ਵੀ ਮੈਨੂੰ ਮਿਲਦੀ ਹੈ, ਹਰ ਮਹੀਨੇ ਮੈਨੂੰ ਮਿਲਣ ਵਾਸਤੇ ਆਏਗੀ ਮਾਤਾ, ਏਦਾਂ ਹੱਥ ਤੇ ਮੈਂ ਵੇਖਦਾ ਹੁੰਦਾ। ਮੈਂ ਕਿਹਾ ਬੇਬੇ ਤੂੰ ਤੇ ਸਾਰੀ ਜ਼ਿੰਦਗੀ ਹੀ ਜੂਝਦੀ ਰਹੀ, ਉਹ ਤੇ ਜਾਣ ਵਾਲੇ ਚੱਲੇ ਗਏ, ਤੇਰਾ ਜੂਝਣਾ ਤੇ ਕਿਸੇ ਨੇ ਵੇਖਿਆ ਹੀ ਨਹੀਂ। ਤੇਰਾ ਜੂਝਣਾ ਕਿੰਨੇ ਵੇਖਿਆ? ਵੀ ਪੋਤਿਆਂ ਕੰਨੀ ਵੇਖਦੀ ਹੋਊ, ਜਦੋਂ ਲੋਕਾਂ ਦੇ ਬੱਚੇ ਵਿਆਹੇ ਗਏ ਉਦੋਂ ਨਹੀਂ ਜੂਝੀ ਇਹਦੀ ਵਾਂ? ਜਿਹਦੇ ਗਵਾਂਢੀਆਂ ਦੇ ਪੁੱਤ ਘੋੜੀਆਂ ਚੜ੍ਹੇ ਆ ਉਦੋਂ ਨਹੀਂ ਜੂਝੀ? ਜਿਹਦੇ ਪੋਤਿਆਂ ਨੂੰ, ਲੋਕਾਂ ਦੀਆਂ ਦਾਦੀਆਂ ਨੂੰ ਪੋਤੇ ਗੋਦੀ 'ਚ ਖੜਾਉਂਦਿਆਂ ਨੂੰ ਵੇਖਦੀ ਹੈ ਉਦੋਂ ਨਹੀਂ ਜੂਝੀ? ਇਹ ਜੂਝਣਾ ਸਾਰੀ ਜ਼ਿੰਦਗੀ ਜਾਰੀ ਰਹਿੰਦਾ ਹੈ। ਮੇਰਾ ਮੰਨਣਾ ਇਹ ਹੈ, ਜਿਹੜਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸੱਚ ਤੇ ਤੁਰਦਾ ਹੈ, ਉਹਦਾ ਜੂਝਣਾ ਜੰਮਣ ਤੋਂ ਲੈ ਕੇ ਮਰਨ ਤੱਕ ਚੱਲਦਾ ਹੀ ਰਹਿੰਦਾ ਹੈ। ਉਹ ਹਰ ਵੇਲੇ ਮੈਦਾਨ 'ਚ ਹੈ, ਹਰ ਵੇਲੇ ਨਿਕਲਦਾ ਹੀ ਨਹੀਂ ਮੈਦਾਨ 'ਚੋਂ। ਹਰ ਵੇਲੇ ਉਹਨੂੰ ਹਰ ਮਿੰਟ, ਹਰ ਪਲ, ਹਰ ਦਿਨ ਉਹਨੂੰ ਜੂਝਣਾ ਪੈਂਦਾ। ਜੂਝਣਾ ਜੰਗ ਵਿੱਚ ਹੀ ਨਹੀਂ ਹੁੰਦਾ, ਆਲੇ ਦੁਆਲੇ ਦਾ ਸਮਾਜ ਸਾਡਾ ਨਾ ਜਿਹੜਾ, ਇਹ ਇਹ ਝੂਠ ਦੇ ਨਾਲ ਤੁਹਾਨੂੰ ਜੂਝਣਾ ਹੀ ਪੈਣਾ ਸਾਰੀ ਜ਼ਿੰਦਗੀ। ਝੂਠ ਦੇ ਮੈਦਾਨ ਵਿੱਚ ਆਓ ਸੱਚ ਬੋਲੀਏ, ਇਸ ਮਾਰੋ ਮਾਰ ਵਿੱਚ ਆਓ ਸੱਚ ਬੋਲੀਏ, ਚੱਲਦੀ ਕਟਾਰ ਵਿੱਚ ਆਓ ਸੱਚ ਬੋਲੀਏ। ਆ ਮਾਰੋ ਮਾਰ ਜਿਹੜੀ ਝੂਠਦੀ ਹੈ, ਇੱਥੇ ਸੱਚ ਤੇ ਖੜਨਾ, ਸੱਚ ਬੋਲਣਾ, ਸੱਚ ਕਹਿਣਾ, ਉਹ ਸਭ ਜੂਝਣਾ ਹੈ। ਤੇ ਗੁਰੂ ਗੋਬਿੰਦ ਸਿੰਘ ਜਦੋਂ ਲੰਘੇ ਹੈ, ਉਹ ਜੂਝਣਾ ਵੇਖੋ ਸਾਡੇ ਪਿਓ ਦਾ, ਸਾਡੇ ਬਾਪੂ ਦਾ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਪਿਤਾ ਧਰਮ ਦੇ, ਆਹ ਜੂਝਣਾ ਹੈ ਜਿਹੜਾ, ਇਹ ਬਹੁਤ ਔਖਾ ਹੈ, ਹਰੇਕ ਬੰਦਾ ਨਹੀਂ ਜੂਝ ਸਕਦਾ, ਬਹੁਤ ਔਖਾ ਹੈ। ਏਦਾਂ ਇਹਦੇ ਲਈ ਜਿਗਰਾ ਚਾਹੀਦਾ, ਉਹ ਜੂਝਣਾ ਜਿਹੜਾ ਏਦਾਂ। ਸੁਣੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਏਦਾਂ ਲੰਘਣ ਲੱਗੇ, ਕਹਿੰਦੇ ਬੱਦਲਾਂ 'ਚ ਬਿਜਲੀ ਚਮੱਕੀ ਸੀਗੀ, ਮਾਰਦੀ ਹੋਈ ਰਿਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਦਇਆ ਸਿੰਘ ਵੱਲ ਨਿਗਾਹ ਪਈ, ਜਾਂ ਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਦਇਆ ਸਿੰਘ ਵੱਲ ਗੁਰੂ ਗੋਬਿੰਦ ਸਿੰਘ ਦੀ ਨਿਗਾਹ ਪਈ ਤੇ ਮਹਾਰਾਜ ਏਦਾਂ ਲੰਘਣ ਲੱਗੇ ਜਿੱਦਾਂ ਜਾਣਦੇ ਹੀ ਨਹੀਂ। ਉਦੋਂ ਫਿਰ ਦਇਆ ਸਿੰਘ ਨੇ ਮਹਾਰਾਜ ਨੂੰ ਕਿਹਾ, ਕਹਿੰਦਾ ਸੱਚੇ ਪਾਤਸ਼ਾਹ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਆ ਸੁੱਕਾ ਹੱਥ ਫੇਰ ਜੋ, ਤੁਹਾਡੀ ਤਿਆਗ ਦੀ ਮਹਿੰਦੀ ਲੈ ਚੱਲੀ ਹੈ, ਆ ਬੱਚੇ ਆ ਤੁਹਾਡੇ, ਤੁਹਾਡੇ ਪੁੱਤ ਹੈ, ਐ ਲੰਘ ਗਏ ਜਿੱਦਾਂ ਜਾਣਦੇ ਹੀ ਨਹੀਂ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ, ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਸ੍ਰੀ ਅਕਾਲ ਜੇ ਮੈਂ ਪਾਵਾਂਗਾ ਕੱਪੜਾ ਤੇ ਸਭ ਤੇ ਨਹੀਂ ਤੇ ਕਿਸੇ ਤੇ ਵੀ ਨਹੀਂ ਸੌਖਾ ਹੈ ਯਾਰ ਇਦਾਂ ਸਾਰਿਆਂ ਨੂੰ ਇੱਕੋ ਜਿਹਾ ਸਮਝ ਲੈਣਾ ਆਪਣੇ ਬੱਚਿਆਂ ਵਰਗੇ ਖੇਡ ਪਈ ਹੈ ਕਿਤੇ ਇੱਥੇ ਕਹਿਣਾ ਹੀ ਸੌਖਾ ਹੈ ਆਪਣੇ ਬੱਚਿਆਂ ਜਿੰਨਾ ਪਿਆਰ ਦੂਜੇ ਬੰਦੇ ਨੂੰ ਕਰਨਾ ਸੌਖਾ ਹੈ ਆਪਣੇ ਨਿਆਣੇ ਤੋਂ ਬਿਨਾਂ ਦੂਜਿਆਂ ਦੇ ਨਿਆਣਿਆਂ ਤੋਂ ਆਪਣੇ ਆਪ ਬੱਚਿਆਂ ਵਾਂਗੂ ਇਹ ਖੇਡ ਪਈ ਹੈ ਕਿਤੇ ਮਹਾਰਾਜ ਕਹਿੰਦੇ ਦਇਆ ਸਿੰਘ ਕਹਿੰਦਾ ਮਹਾਰਾਜ ਇੱਕ ਤੇ ਰੱਖ ਲੈਂਦੇ ਕਹਿੰਦੇ ਆ ਜਾ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਓਏ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਸਾਰਾ ਸੰਸਾਰ ਥੋੜਾ ਰਾਜੀ ਕਰ ਲਓਗੇ ਤੁਸੀਂ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀਂ ਬੇੜੀ ਵਿੱਚ ਨਹੀਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਜਾਂ ਤੇ ਮੈਂ ਕੌਮ ਰੱਖਦਾ ਜਾਂ ਪੁੱਤਾਂ ਦਾ ਪਿਆਰ ਰੱਖਦਾ ਦਇਆ ਸਿੰਘ ਕਹਿੰਦਾ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਨੋਂ ਬਗੈਰ ਦਸ ਕਿਹਦੇ ਪੁੱਤ ਗਏ ਮੇਰਾ ਜੀ ਕਰਦਾ ਮੈਂ ਸਿਰ ਦੀ ਪੱਗ ਲਾ ਕੇ ਦੋ ਟੁਕੜੇ ਬਣਾ ਕੇ ਬੱਚਿਆਂ ਤੇ ਪਾਵਾਂ ਕਲਗੀਆਂ ਵਾਲੇ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕਿਉਂ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਘਾ ਮੋਦੀਆਂ ਕਿਉਂ ਦੇਈ ਜਾਂਦਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਐਂ ਛੱਡ ਗਏ ਨਾ ਸੱਚੇ ਪਾਤਸ਼ਾਹ ਆ ਵੀ ਮੈਂ ਚਾਹੁੰਦਾ ਵੀ ਆ ਇੱਕ ਦੋ ਮਿੰਟ ਵਾਸਤੇ ਸੁਣੋ ਟਿਕ ਕੇ ਮੇਰੇ ਮਨ ਵਿੱਚ ਤੇ ਇਹ ਸੀ ਕਿ ਮੈਂ ਅੱਜ ਥੋੜਾ ਜਿਹਾ ਇਤਿਹਾਸ ਜਿਹੜਾ ਇੱਥੇ ਜੋ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਸੀ ਵੀ ਉਹੀ ਕਰੀਏ ਪਰ ਆ ਨਾਲ ਨਾਲ ਥੋੜਾ ਜਿਹਾ ਆਪਾਂ ਦੋ ਚਾਰ ਮਿੰਟ ਟਕਾ ਬਣਾ ਕੇ ਰੱਖੇ ਵੇਖੋ ਦੋ ਘੰਟੇ ਲੰਘ ਗਏ ਪਤਾ ਨਹੀਂ ਲੱਗਾ ਦੋ ਘੰਟਿਆਂ ਤੋਂ ਉੱਪਰ ਹੋ ਗਿਆ ਟਾਈਮ ਕਿੰਨੇ ਟਕਾ ਨਾਲ ਬੈਠੇ ਰਹੇ ਹੋ ਥੋੜੇ ਜਿਹੇ ਮਿੰਟ ਹੋਰ ਦਿਓ ਥੋੜੇ ਜਿਹੇ ਮਿੰਟ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਵੀ ਕਾਲ ਨਾ ਕਰਿਓ ਤੁਸੀਂ 5-7 ਮਿੰਟ ਟਕਾ ਬਣਾ ਕੇ ਰੱਖਣਾ ਆ ਗੱਲ ਜ਼ਰੂਰ ਧਿਆਨ ਨਾਲ ਸੁਣਿਓ ਬਾਕੀ ਬਾਅਦ ਵਿੱਚ ਆਪਾਂ ਪੂਰੀਆਂ ਜਿਹੜੀਆਂ ਬੇਨਤੀਆਂ ਕੱਲ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਉਹਦੇ ਸੰਬੰਧ ਵਿੱਚ ਵੀ ਬੇਨਤੀ ਕਰਨੀ ਹੈ ਸਹਿਜ ਪਾਠ ਵੀ ਆਰੰਭ ਹੋਣੇ ਨੇ ਉਹਦੇ ਬਾਰੇ ਵੀ ਬੇਨਤੀ ਕਰਨੀ ਤੁਹਾਨੂੰ ਸਭ ਨੂੰ ਭੈਣਾਂ ਵੀਰਾਂ ਨੂੰ ਬੇਨਤੀ ਹੈ ਵੀ ਥੋੜਾ ਚਿਰ ਟਕਾ ਬਣਾਓ ਸੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐ ਲੰਘ ਗਏ ਛੱਡ ਕੇ ਲਾਸ਼ਾਂ ਸਾਹਿਬਜ਼ਾਦਿਆਂ ਦੀਆਂ ਸੌਖਾ ਨਹੀਂ ਸੁਣੋ ਇੱਕ ਵਾਰ ਮੇਰੀਆਂ ਭੈਣਾਂ ਨੂੰ ਬੇਨਤੀ ਸਭ ਟਕਾ ਬਣਾ ਕੇ ਰੱਖਿਓ ਹਾਂਜੀ ਚਮਕੌਰ ਵਾਲੀ ਘੜੀ ਚਮਕੌਰ ਵਾਲੀ ਘੜੀ ਹੋ ਕੇ ਨਾ ਪੁਕਾਰਦੀ ਕਫਨ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕਫਨ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਸੌਖਾ ਨਹੀਂ ਮੈਂ ਨਾ ਪਰਸੋਂ ਚੌਥੇ ਵੇਖਦਾ ਸੀ ਇੱਕ ਫੌਜੀ ਵੀਰ ਸ਼ਹੀਦ ਹੋਇਆ ਸੀ ਤੇ ਫੌਜੀ ਜਦੋਂ ਸ਼ਹੀਦ ਹੋਇਆ ਉਹਦੀ ਭੈਣ ਨੇ ਸਿਹਰਾ ਲਿਆ ਕੇ ਜਦੋਂ ਲਾਸ਼ ਦੇ ਉੱਤੇ ਸਿਹਰਾ ਬੰਨਿਆ ਨਾ ਉਹਨੇ ਭੈਣ ਉਹਦੀ ਨੇ ਲਿਆ ਤੇ ਭੁੱਬਾਂ ਮਾਰ ਮਾਰ ਰੋ ਰਹੇ ਸੀ ਜਿੰਨੇ ਲੋਕ ਖੜੇ ਜਦੋਂ ਭੈਣ ਨੇ ਸਿਹਰਾ ਬੰਨਿਆ ਨਾ ਉਹਨੇ ਐਂ ਲਿਆ ਕੇ ਰੱਖਿਆ ਸਿਰ ਤੇ ਸਿਹਰਾ ਤੇ ਚੀਕਾਂ ਨਿਕਲ ਗਈਆਂ ਵੇਖਣ ਵਾਲਿਆਂ ਦੀਆਂ ਵੀ ਹੱਦ ਹੋ ਗਈ ਉਹ ਸਾਹਮਣੇ ਹੈ ਨਾ ਸਾਡੇ ਤੇ ਆਹ ਵੇਖੋ ਤੁਸੀਂ ਵੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਵੀ ਕੱਪੜੇ ਤੋਂ ਬਿਨਾ ਕਿਹਾ ਵੀ ਨਹੀਂ ਮਹਾਰਾਜ ਕੱਪੜਾ ਪਾ ਦਈਏ ਪਰ ਇਦਾਂ ਹੀ ਸੱਚੇ ਪਾਤਸ਼ਾਹ ਕੋਲੋਂ ਲੈ ਮੈਂ ਕਹਿੰਦਾ ਜਦੋਂ ਬੀਤਦੀ ਆ ਉਦੋਂ ਪਤਾ ਲੱਗਦਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਐ ਜਿੱਤੇ ਪਤਾ ਲੱਗੂ ਨਾ ਮੈਂ ਫੇਰ ਬੇਨਤੀ ਦੁਆਰਾ ਕਰਦਾ ਹੌਸਲਾ ਰੱਖੋ ਯਾਰ ਹੌਸਲਾ ਰੱਖੋ ਜਿੱਤੇ ਆਪਦੇ ਤੇ ਪਤਾ ਫੇਰ ਪਤਾ ਲੱਗਦਾ ਵੀ ਹੌਸਲਾ ਰਹਿੰਦਾ ਕਿ ਸਭ ਗੱਲਾਂ ਉੱਤੋਂ ਹੀ ਲੰਘ ਜਾਂਦੀਆਂ ਆ ਵੇਖੋ ਇੱਕ ਵਾਰ ਸੁਣੋ ਮਹਾ ਸਿੰਘ ਹੋਣੀ ਵੇਖੋ ਮੁਖੋਂ ਪਏ ਬੋਲਦੇ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ ਸੁਣਦੇ ਕਿਉਂ ਨਹੀਂ ਮਹਾਰਾਜ ਦਇਆ ਸਿੰਘ ਹੋਣੀ ਵੇਖੋ ਮੁਖੋਂ ਦਇਆ ਸਿੰਘ ਹੋਣੀ ਬੋਲਦੇ ਵੀ ਗੱਲ ਹੀ ਨਹੀਂ ਸੁਣਦੇ ਐ ਲੰਘ ਚੱਲਿਓ ਕੋਲ ਦੀ ਐ ਲੰਘ ਚੱਲਿਓ ਜਿਵੇਂ ਜਾਣਦੇ ਹੀ ਨਹੀਂ ਵੀ ਗੱਲ ਤੇ ਸੁਣ ਜੋ ਮਾੜੀ ਗੌਲਦੇ ਕਿਉਂ ਨਹੀਂ ਤੁਸੀਂ ਮਾੜਾ ਤੁਹਾਡੇ ਬੱਚੇ ਐ ਤੁਹਾਡੇ ਪੁੱਤ ਐ ਫਿਰ ਕਿਉਂ ਦਇਆ ਸਿੰਘ ਹੋਣੀ ਵੇਖੋ ਮੁਖੋਂ ਪਏ ਬੋਲਦੇ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ ਵਾਸਤਾ ਤੁਹਾਨੂੰ ਵਾਸਤਾ ਤੁਹਾਨੂੰ ਨਿਭਾ ਰਸਮ ਜਾਂਦੀ ਵਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕੈਸਾ ਹੋਣਾ ਜੇਰਾ ਗੁਰੂ ਵੇ ਪਿਆਰਿਆ ਪਹਿਲਾਂ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ ਪਹਿਲਾਂ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ ਸਮਝ ਨਾ ਆਵੇ ਸਮਝ ਨਾ ਆਵੇ ਮੌਜੂ ਕੈਸੀ ਹੈ ਦਾਤਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਵੇਖ ਤਾਂ ਸਹੀ ਕੋਲ ਬਾਜਾਂ ਵਾਲਿਆ ਕਿੰਨਾ ਡੂੰਘਾ ਫੱਟ ਅਜੀਤ ਜੁਝਾਰ ਖਾ ਇੱਕ ਵਾਰੀ ਆ ਕੇ ਨੇੜੇ ਤੇ ਵੇਖੋ ਮਹਾਰਾਜ ਇੱਕ ਵਾਰੀ ਬੱਚਿਆਂ ਦੇ ਕੋਲ ਆ ਕੇ ਵੇਖੋ ਕਿੰਨਾ ਡੂੰਘਾ ਫੱਟ ਵੱਜਿਆ ਇਹਦੇ ਆ ਅਜੀਤ ਸਿੰਘ ਨੂੰ ਵੇਖਿਓ ਸੱਚੇ ਪਾਤਸ਼ਾਹ ਕਿੱਡੇ ਕਿੱਡੇ ਡੂੰਘੇ ਫੱਟ ਖਾ ਇੱਕ ਵਾਰੀ ਨੇੜੇ ਆ ਕੇ ਤੇ ਵੇਖ ਬਾਜਾਂ ਵਾਲਿਆ ਫਿਰ वेख ता सही कॉल बजवा किन्ना डूंगा फट वेख ता सही कोल बजवालिया किन्ना डूंगा फट अजीत जुजार खा लिया किन्ना डूंगा फट अजीत जुजार खा लिया एक वारी पाले एक वारी पाले गल वकड़ी प्यार दी कफन तो वंजी लाश अजीत ते जुझार दी कफन तो वंजी लाश अजीत ते जुझार दी चमकौर वाली गली होके ला पुकार दी कफन तो वंजी लाश अजीत ते जुझार दी कफन तो वंजी लाश अजीत ते जुझार दी जिस गुरु गोबिंद सिंह दी गलवकड़ी नू सारे तरसदे है किसे किसे सिंह नू इतना जफी पा लेंदे होणगे किसे किसे सिंह नू घुट के सीने नाल ला लेंदे होणगे ते अज जदों किया जा रहा है भई सच्चे पातशाह अजीत सिंह नू भी गलवकड़ी च लो एक बारी वेखो ते सी फट किड्डे किड्डे वजे है ਅੱਜ ਜੁਝਾਰ ਸਿੰਘ ਨੂੰ ਜਰਾ ਇੱਕ ਵਾਰ ਗਲਵਕੜੀ ਚ ਤੇ ਲਓ ਤੁਹਾਡੀ ਗਲਵਕੜੀ ਨੂੰ ਤੇ ਤਰਸਦੇ ਐ ਸਾਰੇ ਆਪਣੇ ਬੱਚੇ ਨੂੰ ਵੀ ਗਲਵਕੜੀ ਚ ਲਓ ਜਾਂਦੀ ਵਾਰੀ ਪਰ ਸਾਡਾ ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਬੱਚਿਆਂ ਤੇ ਕੱਪੜਾ ਨਹੀਂ ਪਾਇਆ ਕਫਨ ਨਹੀਂ ਪਾਇਆ ਇਦਾਂ ਹੀ ਲੰਘ ਗਏ ਕਹਿੰਦੇ ਜੇ ਮੈਂ ਕੱਪੜਾ ਪਾਵਾਂਗਾ ਸਾਰਿਆਂ ਤੇ ਪਾਵਾਂਗਾ ਨਹੀਂ ਤੇ ਕਿਸੇ ਤੇ ਬਸ ਮੈਂ ਫਿਰ ਬੇਨਤੀ ਕਰਦਾ ਸੁਣਨਾ ਸੁਣਾਉਣਾ ਸੌਖਾ ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ ਧੰਨ ਜਿਗਰਾ ਸਤਿਗੁਰ ਦਾ ਸਾਰੀ ਜ਼ਿੰਦਗੀ ਜੂਝਦੇ ਰਹੇ ਸਾਡੇ ਪਿੱਛੇ ਤੇ ਸਾਨੂੰ ਸਿਖਾਇਆ ਇਹ ਹੈ ਵੀ ਜੂਝਿਆ ਕਰੋ ਸਿੰਘੋ ਸੱਚ ਜ਼ਿੰਦਗੀ 'ਚ ਲੈ ਕੇ ਆਓ ਸੱਚ ਲੈ ਕੇ ਆਓ ਜ਼ਿੰਦਗੀ ਵਿੱਚ ਚਮਕੌਰ ਦੀ ਗੜੀ 'ਚੋਂ ਤੁਰੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਤਾਜ ਤੇ ਬਹਿਲੌਲਪੁਰ ਪਿੰਡ ਵਿੱਚ ਜਦੋਂ ਆਏ ਹੈ ਪੂਰਨ ਮਸੰਦ ਦੇ ਘਰ ਅੱਧੀ ਰਾਤ ਦਾ ਸਮਾਂ ਹੈ ਜਦੋਂ ਸਤਿਗੁਰੂ ਰਾਤ ਵੇਲੇ ਜਦੋਂ ਚੱਲਦੇ ਚੱਲਦੇ ਬਹਿਲੌਲਪੁਰ ਪਹੁੰਚ ਕੇ ਅੰਮ੍ਰਿਤ ਵੇਲਾ ਹੋ ਗਿਆ ਤੇ ਪੰਡਤ ਇੱਕ ਸਵੇਰੇ ਛੱਪੜ ਤੇ ਨਹਾਉਣ ਆਉਂਦਾ ਹੈ ਉਹ ਪੰਡਤ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਿਆ ਸਾਦੀ ਜੀ ਦਸਤਾਰ ਸੀ ਪਾਟਾ ਚੋਲਾ ਤੇ ਪਜਾਮੀ ਪਾਟਗੀ ਜਗ੍ਹਾ ਜਗ੍ਹਾ ਦੇ ਉੱਤੋਂ ਖੂਨ ਸਿੰਮਦਾ ਹੈ ਕੰਡੇ ਵੱਜੇ ਆ ਚਿੱਕੜ ਹੈ ਤੇ ਪੰਡਿਤ ਨੇ ਵੇਖ ਲਿਆ ਮਹਾਰਾਜ ਨੂੰ ਮਾਰੇ ਕਹਿੰਦੇ ਭਾਈ ਪਿੰਡ ਕਿਹੜਾ ਨੰਗੀ ਸ੍ਰੀ ਸਾਹਿਬ ਹੱਥ 'ਚ ਤਲਵਾਰ ਆ ਪਿੰਡ ਕਿਹੜਾ ਹੈ ਕਹਿੰਦੇ ਬਹਿਲੌਲਪੁਰ ਹੈ ਮਹਾਰਾਜ ਕਹਿੰਦੇ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ ਕਹਿੰਦਾ ਮਹਾਰਾਜ ਮੈਂ ਜਾਣਦਾ ਉਹਦੇ ਘਰ ਲੈ ਚੱਲੇਗਾ ਕਹਿੰਦਾ ਜੀ ਚੱਲੋ ਹੁਣ ਪਤਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੇ ਪਛਾਣ ਨਹੀਂ ਆਉਂਦੀ ਵੀ ਇਹ ਗੁਰੂ ਗੋਬਿੰਦ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੂੰ ਲੈ ਗਿਆ ਬਹਿਲੌਲਪੁਰ ਪਿੰਡ ਪੂਰਨ ਮਸੰਦ ਦਾ ਦਰਵਾਜ਼ਾ ਖੜਕਾਇਆ ਉਹਦੇ ਨੌਕਰ ਜਿਉਣੇ ਨੇ ਖੋਲ੍ਹਿਆ ਤੇ ਜਿਉਣੇ ਨੇ ਜਦੋਂ ਖੋਲਿਆ ਦਰਵਾਜ਼ਾ ਗੁਰੂ ਸਾਹਿਬ ਜੀ ਨੂੰ ਅੰਦਰ ਭਾ ਲਿਆ ਕਹਿੰਦਾ ਹਾਂਜੀ ਦੱਸੋ ਪੰਡਿਤ ਤੇ ਮੁੜ ਗਿਆ ਵਾਪਸ ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਪੰਡਿਤ ਵਾਪਸ ਮੁੜ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇਦਾਂ ਪਲੰਗ ਮੰਜੇ ਤੇ ਬਾ ਕੇ ਮੱਝਾਂ ਦੇ ਵਿੱਚ ਪਸ਼ੂਆਂ ਦੇ ਵਿੱਚ ਉੱਥੇ ਹੀ ਮੰਜਾ ਜਿਉਣੇ ਦਾ ਨੌਕਰ ਦਾ ਸੀ ਉਹਦੇ ਤੇ ਬਾ ਕੇ ਤੇ ਕਹਿੰਦਾ ਹਾਂਜੀ ਦੱਸੋ ਗੁਰੂ ਸਾਹਿਬ ਕਹਿੰਦੇ ਪੂਰਨ ਮਸੰਦ ਨੂੰ ਬੁਲਾ ਕਹਿੰਦਾ ਜੀ ਆਰਾਮ ਕਰਦੇ ਐ ਕਹਿੰਦੇ ਬੁਲਾ ਜਾਂ ਸੱਦ ਕੇ ਲਿਆ ਕਹਿੰਦਾ ਕਹਿੰਦਾ ਜੀ ਮੈਂ ਦੱਸ ਬੁਲਾ ਕੇ ਤੇ ਲਿਆਉਣਾ ਇਹ ਤੇ ਦੱਸਣਾ ਹੀ ਪਊ ਵੀ ਕੌਣ ਆਇਆ ਹੈ ਕੌਣ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਅਨੰਦਪੁਰ ਸਾਹਿਬ ਤੋਂ ਆਇਆ ਤੇ ਨਾਂ ਮੇਰਾ ਗੋਬਿੰਦ ਸਿੰਘ ਹੈ ਇੱਕ ਤੇ ਵੇਖੋ ਬੱਚੇ ਛੱਡ ਕੇ ਆਏ ਐ ਸ਼ਹੀਦ ਕਰਾ ਕੇ ਤੇ ਸਾਡੇ ਵਰਗਾ ਤੇ ਮਾੜੀ ਜੀ ਕੋਈ ਗੱਲ ਕਰਦਾ ਕਿ ਲੱਗਦਾ ਤੁਸੀਂ ਮੇਰੀ ਕਦਰ ਨਹੀਂ ਕਰਦੇ ਯਾਰ ਮੈਂ ਤੁਹਾਡੇ ਲਈ ਆ ਕੀਤਾ ਤੁਸੀਂ ਮੇਰੀ ਕਦਰ ਨਹੀਂ ਕਰਦੇ ਬੱਚੇ ਸ਼ਹੀਦ ਕਰਾ ਕੇ ਆਏ ਐ ਪੁੱਤਾਂ ਤੇ ਕੱਫਣ ਨਹੀਂ ਪਾਇਆ ਵੀ ਮੈਨੂੰ ਮੇਰੇ ਸਿੱਖ ਪਿਆਰੇ ਐ ਤੇ ਸਿੱਖ ਵੇਖਿਓ ਕਿਦਾਂ ਦਾ ਨਿਕਲਦਾ ਕੇ ਜਿਉਣਿਆਂ ਨੂੰ ਜਿਉਣੇ ਨੂੰ ਕਹਿੰਦੇ ਪੂਰਨ ਮਸੰਦ ਨੂੰ ਦੱਸ ਮੇਰਾ ਨਾਂ ਗੋਬਿੰਦ ਸਿੰਘ ਐ ਅਨੰਦਪੁਰ ਤੋਂ ਆਇਆ ਉਹਨੇ ਤੇ ਮੱਥਾ ਟੇਕਿਆ ਲਿਬੜਿਆ ਚਰਨਾਂ ਤੇ ਕਹਿੰਦਾ ਜੀ ਮੈਂ ਤੇ ਸਤਸੰਗ ਘਰ ਚ ਹੁੰਦਾ ਹੈ ਇਹ ਘਰ ਦਾ ਨੌਕਰ ਆ ਮੈਂ ਸੁਣੀਆਂ ਬਹੁਤ ਨੇ ਗੱਲਾਂ ਦਰਸ਼ਨ ਪਹਿਲੀ ਵਾਰੀ ਕੀਤੇ ਐ ਭੱਜ ਕੇ ਛੇਤੀ ਛੇਤੀ ਧੂਣੀ ਬਾਲੀ ਅੱਗ ਬਾਲਤੀ ਸੇਕਣ ਲੱਗ ਗਏ ਚਰਨ ਉਹਨੇ ਮਾਰਾ ਤੇ ਸਾਫ਼ ਕੀਤੇ ਕੰਡੇ ਕੰਡੇ ਪਜਾਮੀ ਪਾਟੀ ਪਈ ਸੀ ਫਟਾਫਟ ਛੇਤੀ ਛੇਤੀ ਅੱਗ ਬਾਲੀ ਤੇ ਚੜਿਆ ਫਟਾਫਟ ਪੌੜੀਆਂ ਜਾ ਕੇ ਦਰਵਾਜ਼ਾ ਖੜਕਾਇਆ ਪੂਰਨ ਮਸੰਦ ਨੇ ਦਰਵਾਜ਼ਾ ਖੋਲਿਆ ਉਹ ਕਹਿੰਦਾ ਹਾਂ ਦੱਸ ਕਿਉਂ ਸਵੇਰੇ ਸਵੇਰੇ ਰੌਲਾ ਪਾਇਆ ਕਹਿੰਦਾ ਜੀ ਛੇਤੀ ਥੱਲੇ ਚੱਲੋ ਕਹਿੰਦੇ ਹੋਇਆ ਕੀ ਹੈ ਕਹਿੰਦੇ ਥੱਲੇ ਗੁਰੂ ਗੋਬਿੰਦ ਸਿੰਘ ਆਏ ਹੈ ਤੇ ਪੂਰਨ ਮਸੰਦ ਉਸ ਵੇਲੇ ਕਹਿੰਦਾ ਹੈ ਹੁਣ ਵੇਖਿਓ ਜਿਹੜਾ ਗੁਰੂ ਆਪਣੇ ਬੱਚਿਆਂ ਨੂੰ ਗਲਵਕੜੀ ਨਹੀਂ ਨਾ ਪਾਉਂਦਾ ਵੀ ਮੈਨੂੰ ਇਹ ਪਿਆਰੇ ਹੈ ਇਹਨਾਂ ਵਾਸਤੇ ਤੇ ਅੱਗੇ ਉਹ ਕਹਿੰਦਾ ਕੱਲੇ ਹੀ ਹੈ ਕਹਿੰਦੇ ਕੱਲੇ ਹੀ ਹੈ ਨਾਲ ਨਹੀਂ ਕੋਈ ਕਹਿੰਦੇ ਨਾ ਕੱਲੇ ਖੜ ਗਿਆ ਉੱਥੇ ਜਿਉਣਾ ਕਹਿੰਦਾ ਜੀ ਥੱਲੇ ਚੱਲੋ ਛੇਤੀ ਗੁਰੂ ਸਾਹਿਬ ਨੂੰ ਉੱਪਰ ਲੈ ਕੇ ਆਓ ਬਿਸਤਰੇ 'ਚ ਭਾਓ ਠੰਡ ਬਹੁਤ ਹੈ ਉਹ ਕਹਿੰਦਾ ਇਹ ਤੇ ਦੱਸ ਦੇ ਵੀ ਨਾਲ ਕੋਈ ਨਹੀਂ ਕਹਿੰਦੇ ਜੀ ਕੋਈ ਨਹੀਂ ਕੱਲੇ ਕਹਿੰਦੇ ਫਿਰ ਛੱਡ ਕੇ ਕੌਣ ਗਿਆ ਕਹਿੰਦੇ ਫਲਾਣਾ ਪੰਡਿਤ ਘਰ ਆਪਣੇ ਘਰੇ ਛੱਡ ਗਿਆ ਆਪਣੇ ਘਰੇ ਫਲਾਣਾ ਪੰਡਿਤ ਛੱਡ ਗਿਆ ਕਹਿੰਦੇ ਹਾਂ ਕਹਿੰਦੇ ਫਿਰ ਤੈਨੂੰ ਕੀ ਪੁੱਛਿਆ ਕਹਿੰਦੇ ਜੀ ਮੈਨੂੰ ਪੁੱਛਿਆ ਪੂਰਨ ਮਸੰਦ ਨੂੰ ਸੱਦ ਕਹਿੰਦੇ ਤੈਂ ਕੀ ਕਿਹਾ ਕਹਿੰਦੇ ਮੈਂ ਕਿਹਾ ਵੀ ਮੈਂ ਸੱਦ ਕੇ ਲਿਆਉਣਾ ਉਹ ਕਹਿੰਦੇ ਕਮਲਿਆ ਤੂੰ ਇਹ ਕਹਿ ਦੇਣਾ ਸੀ ਵੀ ਮੈਂ ਘਰੇ ਹੀ ਨਹੀਂ ਐਂ ਕਿਉਂ ਕਹਿਤਾ ਵੀ ਮੈਂ ਘਰੇ ਹੀ ਨਹੀਂ ਕਿੰਨਾ ਚਿਰ ਹੀ ਖੜਾ ਰਿਹਾ ਜਿਉਣਾ ਤੇ ਉੱਥੇ ਸੁੰਨ ਮੁੰਨ ਹੋ ਗਿਆ ਉੱਥੇ ਖੜਾ ਹੀ ਵੀ ਆਹ ਕੀ ਕਹਿਤਾ ਇਹਨੇ ਵੀ ਇਹ ਤੇ ਭੱਜ ਕੇ ਗੁਰੂ ਸਾਹਿਬ ਨੂੰ ਲੈ ਕੇ ਆਉਂਦਾ ਸੇਵਾ ਕਰਦਾ ਇਹ ਕਹਿੰਦਾ ਵੀ ਘਰੇ ਨਹੀਂ ਸੀ ਫਿਰ ਕਹਿੰਦਾ ਜਾ ਕੇ ਕਹਿ ਦੇ ਵੀ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਦਰਸ਼ਨ ਕਰਨੇ ਹੋਣਗੇ ਅਨੰਦਪੁਰ ਆ ਜਾਾਂਗੇ ਸਾਡੇ ਘਰੋਂ ਛੇਤੀ ਤੋਂ ਛੇਤੀ ਬਾਹਰ ਨਿਕਲ ਜਾਓ ਪੂਰਨ ਮਸੰਦ ਕਹਿੰਦਾ ਮੇਰੇ ਘਰੋਂ ਨਿਕਲ ਜਾਓ ਆ ਵੇਖੋ ਉਹ ਜਿਹੜਾ ਨਿਹੰਗ ਖਾਂ ਕੋਟਲੇ ਵਾਲਾ ਉਹ ਮੁਸਲਮਾਨ ਹੈ ਉਹ ਕਹਿੰਦਾ ਜੀ ਆਇਆਂ ਨੂੰ ਤੁਹਾਡੇ ਆਉਣ ਨਾਲ ਜਿੰਨੀਆਂ ਮੁਸੀਬਤਾਂ ਆਉਣਗੀਆਂ ਆ ਜਾਣ ਦਿਓ ਪਰ ਪੂਰਨ ਮਸੰਦ ਜਿਹੜਾ ਸੇਵਾਦਾਰ ਬਣ ਬਣ ਬਹਿੰਦਾ ਹੈ ਮਸੰਦ ਹੈ ਅਗਰਾਈਆਂ ਇਕੱਠੀਆਂ ਕਰ ਕਰਕੇ ਲੈ ਕੇ ਜਾਂਦਾ ਹੈ ਉਹਨੇ ਘਰੇ ਨਹੀਂ ਵਾੜਿਆ ਪੂਰਨ ਮਸੰਦ ਹੈ ਸਾਡੇ ਵਾਂਗੂ ਗੱਤ ਕਿਰਪਾਨਾਂ ਵਾਲੇ ਸੇਵਾਦਾਰ ਜਿਹੜੇ ਉਹ ਐ ਕਹਿਗੇ ਉਹ ਬਗਾਨਾ ਜਿਹੜਾ ਮੁਸਲਮਾਨ ਹੈ ਉਹ ਅੰਦਰ ਵਾੜਦਾ ਹੈ ਆ ਸਾਡੇ ਵਾਲੇ ਵਰਗੇ ਜਿਹੜੇ ਹੈ ਉਹ ਕਹਿੰਦੇ ਜਾਓ ਜੀ ਇਹ ਕੌਣ ਨੇ ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਹੈ ਕਦੇ ਗੁਰੂ ਨੂੰ ਸੁਣਿਆ ਸਮਝਿਆ ਨਹੀਂ ਹੋਣਾ ਸੁਣਨ ਸਮਝਣ ਵਾਲੇ ਇਦਾਂ ਦੇ ਥੋੜਾ ਹੁੰਦੇ ਥੱਲੇ ਜਦੋਂ ਆਇਆ ਨਾ ਜਿਉਣਾ ਇੰਨਾ ਕਹਿ ਕੇ ਉਹਨੇ ਤੇ ਲਾ ਲਈ ਗੁੰਡੀ ਕਹਿੰਦੇ ਜਾ ਕਹਿ ਤੇ ਜਾ ਕੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਦਰਸ਼ਨ ਕਰਨੇ ਹੋਣਗੇ ਆਪੇ ਆ ਕੇ ਅਨੰਦਪੁਰ ਕਰ ਲਾਂਗੇ ਤੇ ਜਿਉਣਾ ਤੇ ਆ ਗਿਆ ਥੱਲੇ ਹੁਣ ਇਹਦੀ ਹਿੰਮਤ ਨਾ ਪਵੇ ਮੈਂ ਮਹਾਰਾਜ ਨੂੰ ਦੱਸਾਂ ਕਿੱਦਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਆਇਆ ਨੇੜੇ ਮਹਾਰਾਜ ਕਹਿੰਦੇ ਜਿਉਣਿਆ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਂ ਸੁਣ ਲਿਆ ਸਾਰਾ ਕੁਝ ਟਿਕਵੀਂ ਰਾਤ ਹੈ ਮੈਨੂੰ ਆਵਾਜ਼ ਆ ਗਈ ਥੱਲੇ ਇੰਨਾ ਕਹਿ ਕੇ ਮਹਾਰਾਜ ਕਹਿੰਦੇ ਤੇਰੀ ਸੇਵਾ ਪ੍ਰਵਾਨ ਹੈ ਚੰਗਾ ਭਾਈ ਅਸੀਂ ਚੱਲਦੇ ਹਾਂ ਵਸਦਾ ਰਹਿ ਜਿਉਣਿਆਂ ਕੋਈ ਨਹੀਂ ਧੱਕੇ ਨਾਲ ਥੋੜਾ ਕਿਸੇ ਦੇ ਘਰ ਆਪਾਂ ਬਹਿ ਰਹਿਣਾ ਗੱਲਾਂ ਵਾੜਦਾ ਹੀ ਨਹੀਂ ਘਰੇ ਤੇ ਧੱਕੇ ਨਾਲ ਵੜ ਜਾਂਗੇ ਕਿਸੇ ਦੇ ਘਰੇ ਮੈਨੂੰ ਤੇ ਮੈਂ ਤੇ ਮਾਣ ਨਾਲ ਆਇਆ ਸੀ ਮੈਨੂੰ ਤੇ ਕਹਿੰਦੇ ਸੀ ਕਿੰਨੀ ਵਾਰੀ ਇਹਨੇ ਮੈਨੂੰ ਕਿਹਾ ਸੀ ਮੇਰੇ ਘਰੇ ਆਇਓ ਮੇਰੇ ਚਰਨ ਪਾਇਓ ਜੀ ਮੇਰੇ ਮੈਂ ਤੇ ਤਾਂ ਆਇਆ ਸੀ ਅੱਜ ਇੰਨਾ ਕਹਿ ਕੇ ਗੁਰੂ ਗੋਬਿੰਦ ਸਿੰਘ ਤੁਰਨ ਲੱਗੇ ਜਿਉਣਾ ਕਹਿੰਦਾ ਜੀ ਮੇਰੇ ਕੋਲ ਤੇ ਛੱਪਰੀ ਵੀ ਨਹੀਂ ਮੈਂ ਤਾਂ ਤੁਹਾਨੂੰ ਆਪਣੀ ਛੱਪਰੀ 'ਚ ਹੀ ਲੈ ਜਾਂਦਾ ਮੈਂ ਤੇ ਆਪ ਇਹਨਾਂ ਦੇ ਸਹਾਰੇ ਇੱਥੇ ਰਹਿੰਦਾ ਜਿਉਣੇ ਦੇ ਅੰਦਰ ਪ੍ਰੇਮ ਹੈ ਪਰ ਪੂਰਨ ਮਸੰਦ ਵਰਗੇ ਨਕੰਮੇ ਰਹਿ ਗਏ ਕਿਉਂ ਕਿਉਂਕਿ ਉੱਥੇ ਮਾਇਆ ਨੇ ਮੋਹ ਲਿਆ ਮਨ, ਬੱਚਿਆਂ ਕੰਨੀ ਵੇਖ ਲਿਆ, ਸੱਚ ਨਹੀਂ ਵੇਖਿਆ। ਮੇਰੇ ਬੱਚੇ ਕਿਤੇ ਮੇਰੇ ਤੇ ਪ੍ਰੋਬਲਮ ਨਾ ਆ ਜੇ, ਮੇਰੇ ਤੇ ਮੁਸੀਬਤ ਨਾ ਆ ਜੇ, ਇੰਨਾ ਕਹਿ ਕੇ ਘਰ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੋੜਤਾ। ਇਦਾਂ ਦੇ ਬੰਦੇ ਵੀ ਭਾਈ ਹੋਏ ਆ। ਸੋ ਮੇਰੇ ਕਹਿਣ ਦਾ ਭਾਵ ਇੰਨਾ ਹੀ ਹੈ, ਪਤਾ ਹੀ ਨਹੀਂ ਲੱਗਣਾ ਖਾਧਾ ਕਦੋਂ ਜਾਏਗਾ ਅੰਦਰੋਂ, ਕਦ ਪਤਾ ਹੀ ਨਹੀਂ ਲੱਗਣਾ ਖਾਧੇ ਕਦੋਂ ਜਾਵਾਂਗੇ, ਸਾਡੇ ਨਾਲ ਜ਼ਿੰਦਗੀ ਵਿੱਚ ਇਦਾਂ ਕਦੋਂ ਸਮਾਂ ਆ ਜਾਏ ਤੇ ਕਿਹੜੇ ਵੇਲੇ ਅਸੀਂ ਗਲਤ ਫੈਸਲਾ ਲੈ ਲਈਏ। ਆਪਣੇ ਆਪ ਨੂੰ ਵੇਖੀਏ ਤੇ ਕਾਇਮ ਹੋਈਏ। ਸਾਹਿਬਜ਼ਾਦੇ ਛੋਟਿਆਂ ਦੀ ਗੱਲ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਕਿਉਂ? ਕਿਉਂਕਿ ਹੁਣ ਸਮਾਂ ਜਿਹੜਾ ਹੈ ਨਾ ਅੱਗੇ ਆ ਗਿਆ ਨਹੀਂ ਦਿੰਦਾ ਧੱਕੇ ਨਾਲ। ਆਪਾਂ ਜੇ ਮੈਂ ਕਹੀ ਜਾਵਾਂਗਾ ਸੰਗਤ ਤੇ ਚਲੋ ਟਿਕੀ ਰਹੇਗੀ, ਪਰ ਸਵਾ ਚਾਰ ਹੋਣ ਵਾਲੇ ਹੈ, ਸਮਾਂ ਕਾਫੀ ਹੋ ਗਿਆ। ਪਹਿਲੀ ਬੇਨਤੀ ਸੁਣੋ ਧਿਆਨ ਨਾਲ ਭਾਈ, ਅਰਦਾਸ ਸੁਣ ਜੁੜਦੇ ਹਾਂ ਆਪਾਂ, ਹੁਕਮਨਾਮੇ ਸੁਣ ਕੇ ਜਾਵਾਂਗੇ। ਕੱਲ ਨੂੰ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ। ਇਧਰਲੇ ਪਾਸੇ ਜਦੋਂ ਸਾਹਿਬਜ਼ਾਦੇ ਆਏ ਹੈ ਆਪਾਂ ਕੱਲ ਦੇ ਦੀਵਾਨ 'ਚ ਜ਼ਿਕਰ ਕਰਾਂਗੇ। ਬੇਨਤੀ ਸੁਣੋ ਧਿਆਨ ਨਾਲ, ਗੁਰੂ ਜੀ ਜਾਂਦੇ ਹੈ ਆਪਾਂ ਮਗਰ ਮਗਰ ਚੱਲਦੇ ਹਾਂ, ਤੇ ਇੱਕ ਜਿਨ੍ਹਾਂ ਮੇਰਿਆਂ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣਾ, ਦਾਖਲਾ ਲੈਣਾ। ਇੱਕ ਤੇ ਚੇਤਾ ਰੱਖਿਓ ਗਿਆਨ ਹੈ ਜਿਹੜਾ ਉਹ ਗੁਰੂ ਹੈ, ਤੇ ਗਿਆਨ ਲੈਣ ਦਾ ਵਿਸ਼ਾ ਵੇਖਣ ਦਾ ਨਹੀਂ, ਸੁਣਨਾ ਹੈ ਸਮਝਣਾ ਹੈ ਗੁਰੂ ਸਾਹਿਬ ਦੇ ਬਚਨਾਂ ਨੂੰ, ਤੇ ਦਾਖਲਾ ਜਿਹੜਾ ਹੈ ਉਹ ਹੈ ਖੰਡੇ ਦੀ ਪੌਲ ਪ੍ਰਾਪਤ ਕਰਨੀ। ਤੇ ਜਿਹੜੇ ਮੇਰੇ ਵੀਰ ਜਿਹੜੀਆਂ ਭੈਣਾਂ ਦਾ ਮਨ ਹੈ ਨਾ ਅੱਜ ਵੀ ਅੱਜ ਅੰਮ੍ਰਿਤ ਛਕਣਾ ਹੈ, ਆਪਾਂ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣੀਏ, ਸਤਿਗੁਰ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਤੇ ਜਿਹੜੇ ਮੇਰੇ ਵੀਰ ਦਾ ਭੈਣਾਂ ਦਾ ਬੱਚਿਆਂ ਬਜ਼ੁਰਗਾਂ ਦਾ ਅੱਜ ਵੀ ਮਨ ਮੰਨਿਆ ਹੋਵੇ ਨਾ ਅੰਮ੍ਰਿਤ ਛਕਣ ਵਾਸਤੇ, ਤੇ ਕੱਲ ਨੂੰ ਕਿਹੜੇ ਗੁਰਦੁਆਰਾ ਸਾਹਿਬ 'ਚ, ਇੱਥੇ ਸਾਹਮਣੇ ਹੈ ਭਾਈ, ਦੱਸੋ ਪ੍ਰਬੰਧਕ ਦੱਸੋ ਵੀ ਅੰਮ੍ਰਿਤ ਸੰਚਾਰ ਕਿਹੜੇ ਗੁਰਦੁਆਰੇ 'ਚ ਕੱਲ ਨੂੰ। ਹਾਂਜੀ, ਨਾਲ ਦਾ ਇੱਥੇ ਪਿੰਡ ਹੈ, ਪਿੰਡ ਬੰਗੀਆਂ, ਉੱਥੇ ਅੰਮ੍ਰਿਤ ਸੰਚਾਰ ਹੈ, ਨਾਲ ਹੀ ਆ ਸਾਹਮਣੇ ਪਿੰਡ ਹੈ, ਨਾਲ ਹੀ ਬੰਗੀਆਂ। ਤੁਹਾਨੂੰ ਪਤਾ ਸਾਰਿਆਂ ਨੂੰ, ਜਿਹੜੇ ਵੀਰਾਂ ਨੇ ਭੈਣਾਂ ਨੇ ਅੰਮ੍ਰਿਤ ਛਕਣਾ ਹੈ, ਉਹ ਕੱਲ ਪਿੰਡ ਬੰਗੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਪੰਜ ਪਿਆਰੇ ਆ ਜਾਣਗੇ ਭਾਈ ਤਕਰੀਬਨ 11 ਵਜੇ। 11 ਵਜੇ ਅੰਮ੍ਰਿਤ ਸੰਚਾਰ ਸ਼ੁਰੂ ਹੋਏਗਾ, 2-2:30 ਵਜੇ ਤੱਕ ਅੰਮ੍ਰਿਤ ਸੰਚਾਰ ਹੋ ਜਾਏਗਾ। ਆਪਾਂ ਨਾ ਐਦਕੀ ਫਤਿਹਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣ ਕੇ ਚੱਲੀਏ, ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਚੱਲੀਏ, ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਚੱਲੀਏ। ਸੋ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ, ਵੀਰਾਂ ਨੂੰ ਵੀ, ਸਭ ਨੂੰ ਵੀ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਸਵੇਰੇ 11 ਵਜੇ ਪਿੰਡ ਬੰਗੀਆਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ। ਚਾਰ ਕਕਾਰ ਤੁਹਾਨੂੰ ਮਿਲ ਜਾਣਗੇ, ਇੱਕ ਤੁਹਾਡੇ ਕੇਸ ਹੈ ਉਹ ਤੇ ਸਿਰ ਦੇ ਉੱਤੇ ਹੈ ਹੀ ਹੈ, ਬਾਹਰਲੇ ਚਾਰ ਕਕਾਰ ਪ੍ਰਾਪਤ ਕਰਿਓ, ਸਵੇਰੇ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਉਹ ਵੀ ਕੱਲ੍ਹ ਸੇਵਾਦਾਰ ਬਹਿ ਜਾਣਗੇ ਬਾਹਰ, ਉਹ ਆਪਣੇ ਨਾਮ ਲਿਖਾਓ, ਪੋਥੀਆਂ ਫ੍ਰੀ ਮਿਲਣਗੀਆਂ, ਤੇ ਸਹਿਜ ਪਾਠ ਕਰੀਏ, ਆਪ ਕੁਰਬਾਨੀ ਪੜ੍ਹੀਏ, ਅਕਲ ਆਵੇ ਚਾਨਣ ਆਵੇ। ਜੇ ਕੋਈ ਗਲਤੀ ਕਰ ਚੁੱਕਿਆ ਹੈ, ਭੁੱਲ ਕਰ ਚੁੱਕਿਆ, ਦੁਬਾਰਾ ਸੁਧਾਈ। ਵੈਸੇ ਅਰਦਾਸ ਅਜੇ ਹੋਣੀ ਹੈ ਬੀਬੀ, ਉਹ ਥੋੜ੍ਹੀ ਜਿਹੀ ਬੇਨਤੀ ਹੈ ਵੀ ਇੱਦੀ ਕਾਹਲ ਕਾਹਦੀ ਪੈ ਗਈ ਹੁਣ ਇੱਕਦਮ, 5-4 ਮਿੰਟ ਦੇ ਟਕਾ ਬਣਾ ਹੀ ਸਕਦੇ ਹਾਂ। ਮੇਰੀ ਬੇਨਤੀ, ਮੈਂ ਪਹਿਲਾਂ ਵੀ ਕੀਤੀ ਨਾ ਦੀਵਾਨ ਵਿੱਚ ਵੀ ਆਹ ਸਾਹਿਬਜ਼ਾਦਿਆਂ ਵਾਲੀ ਗੱਲ ਤੇ ਸੱਚੀ ਰਾਤ ਦਾ ਦੀਵਾਨ ਹੋਣਾ ਚਾਹੀਦਾ। ਪੰਡਾਲ ਹੋਵੇ ਛੱਤਿਆ, ਠੰਡ ਦਾ ਬਚਾ ਹੋ ਜੇ, ਦੀਵਾਨ ਰਾਤ ਦਾ ਹੋਵੇ ਵੀ ਆਰਾਮ ਨਾਲ ਗੱਲ ਕਰੀਏ। ਹੁਣ ਤੇ ਸੱਚੀ ਐਂ ਲੱਗਦਾ ਭੱਜੇ ਹੀ ਜਾਂਦੇ ਆ ਫਟਾਫਟ, ਕਾਹਲੀ ਕਾਹਲੀ ਹਰ ਗੱਲ ਕਾਹਲੀ ਕਾਹਲੀ ਕਰਦੇ। ਤੇ ਮੇਰੀ ਬੇਨਤੀ ਵੀ 5-4 ਮਿੰਟ ਟਕਾ ਬਣਾ ਲਓ ਭਾਈ, ਭੈਣਾਂ ਨੂੰ ਬੇਨਤੀ, ਅਰਦਾਸ ਕਰਦੇ ਹਾਂ, ਹੁਕਮਨਾਮੇ ਸੁਣਦੇ ਹਾਂ, ਫਿਰ ਚੱਲਦੇ ਹਾਂ। ਕਾਲ ਨਾ ਕਰੋ, ਪਹਿਲੀ ਵਾਰੀ ਇਸ ਇਲਾਕੇ 'ਚ ਦਿਨ ਦੇ ਦੀਵਾਨ ਦਿੱਤੇ, ਨਹੀਂ ਤੇ ਰਾਤ ਦੇ ਹੀ ਹੁੰਦੇ ਹਮੇਸ਼ਾ। ਤੇ ਮੇਰੀ ਬੇਨਤੀ ਹੈ ਵੀ ਆਪਾਂ ਗੁਰੂ ਸਾਹਿਬ ਚੱਲਦੇ ਆ, ਅੱਗੇ ਅੱਗੇ ਆਪਾਂ ਫਿਰ ਮਗਰ ਮਗਰ ਚੱਲਦੇ ਹਾਂ ਸਾਰੇ, ਟਕਾ ਬਣਾ ਕੇ ਰੱਖੋ, ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਜਾਇਓ। ਹਾਂਜੀ, ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੀ ਕਰੋ। ਜੇ ਕੋਈ ਬੰਦਾ ਭੁੱਲ ਗਲਤੀ ਕਰਕੇ ਟੁੱਟ ਗਿਆ, ਆਓ ਦੁਬਾਰਾ ਫਤਿਹਗੜ੍ਹ ਸਾਹਿਬ ਚੱਲੀਏ, ਮੱਥਾ ਟੇਕੀਏ, ਆਨੰਦਪੁਰ ਸਾਹਿਬ ਮੱਥਾ ਟੇਕੀਏ, ਚਮਕੌਰ ਦੀ ਗੜੀ ਚੱਲੀਏ, ਮਾਛੀਵਾੜੇ ਚੱਲੀਏ, ਤੇ ਜਾ ਕੇ ਦੱਸੀਏ ਸੱਚੇ ਪਾਤਸ਼ਾਹ ਤੁਹਾਡੇ ਪੁੱਤ ਹੈ ਆ ਅਸੀਂ, ਅਸੀਂ ਤੁਹਾਡੇ ਪੁੱਤ ਪੁੱਤ ਬਣ ਕੇ ਵਿਖਾਈਏ। ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ, ਸਿੰਘ ਸੱਜਣ ਵਾਸਤੇ ਆਪਣਾ ਮਨ ਬਣਾਓ, 11 ਵਜੇ ਪਿੰਡ ਬੰਗੀਆਂ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ। ਸੋ ਹੋਈਆਂ ਭੁੱਲਾਂ ਖਿਮਾ ਕਰਿਓ, ਕੱਲ੍ਹ ਦੇ ਦੀਵਾਨ 'ਚ ਆਪਾਂ ਗੱਲ ਕਰਾਂਗੇ ਸਾਹਿਬਜ਼ਾਦਿਆਂ ਦੀ। ਸਭ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਚਾਲਾ ਪਾਉਣਾ, ਬਾਕੀ हां जी आ बाद बेनतियां एक बेनती सुनो भी विच कई शरारती बंदे आ जांदे आ सोना जिहड़ियां बीबियां ने पाया एक ते ध्यान रखियो अपना रश विच आ जांदे आ पता नहीं लगदा एक मत्था जो तो टेक दे ना बीबी ओ चेता रखियो जो तो चैनियां पाइयां जिन्हां ने कट के ले जांदे पता नहीं लगदा मेरे कोल शिकायत आई है तां कह रहा ते विच ही आए आ फोन कढ लेने ने उहनां ने जदों धक्का पैणा कदों पर्स कढ लेना कदों फोन कढ लेना पता ही नहीं लगदा ਵੇਚੀ ਸ਼ਰਾਰਤੀ ਬੰਦੇ ਆਏ ਹੋਏ ਆ ਚੇਤਾ ਥੋੜਾ ਜਿਹਾ ਖਿਆਲ ਰੱਖਿਓ ਕੱਲ ਨੂੰ ਵੇਲੇ ਨਾਲ ਅੱਜ ਆਪਾਂ ਪੌਣੇ 2 ਵਜੇ ਸ਼ੁਰੂ ਕੀਤਾ ਸੀ ਕੱਲ ਆਪਾਂ ਇਦੋਂ 15 ਮਿੰਟ ਪਹਿਲਾਂ ਸ਼ੁਰੂ ਕਰਾਂਗੇ ਜਥਾ 1 ਵਜੇ ਆ ਜਾਂਦਾ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠੋ ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮਹਿਮਾਏ ਸੁਖ ਮੰਨਿਆ ਇਸੇ ਅਜ ਨੀਠਾ ਸਭ ਪੁਜਾਰੀਆਂ ਆਪੁਰ ਬਾਣ ਕੀਤਾ ਗੁਰੂ ਵਿਖਾ ਜਿਸ ਦੀ ਆਏ ਵੰਡਿਆਰੀਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ ਆਪੇ ਆਇਆ ਧਾਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਆਜੋ ਕਰ ਸੁਭਾਗੈ ਸ਼ਬਦ ਵਾਜੇ ਕਲਾ ਪੰਚ ਗੁਰ ਤੁਧ ਵਾਸ ਕੀਤੇ ਕਾਲ ਕੰਠ ਕੁਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਬਹਿ ਨਾਨਕ ਤੈ ਸੁਖੋ ਆਦਿਤ ਕਰਿ ਅਨੰਦਵਾਰ ਅਨੰਤ ਸੁਣੋ ਬਟ ਭਾਗੀ ਹੋ ਸਗਲ ਮਨੋਰ ਮਧੂਰੇ ਪਾਇਆ ਰੰਗ ਪਾਇਆ ਤੇ ਸਗਲ ਰਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਣ ਤੇ ਜਾਣੀ ਗੁਣ ਤੇ ਪੁਨੀ ਜੈ ਤੇ ਪਵਿੱਤ ਸਤਿਗੁਰ ਰਹੇ ਅਪਰ ਪੂਰੇ ਬਿਨਵੰਤ ਦਾਤ ਚਰਨ ਲਾਗੇ ਵਾਜੇ ਅਨਹਦ ਸੂਰੇ ਸਭ ਭਵਨ ਗੁਰੂ ਬਾਣੀ ਕਿਤਾ ਮਾਤਾ ਧਰਤ ਮਹਤ ਜਿਸ ਰਾਤ ਮੈਂ ਜਾਈ ਆਇਆ ਖੇਲੇ ਸਗਲ ਜਗ ਲਗਿਆਈਆਂ ਮੁਰਿਆਈਆਂ ਵਾਜੇ ਧਰਮ ਅਧੂਰ ਕਰਮੀਆਂ ਕੋ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨ ਸੋ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੁਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਨ दुख रोग का डेरा पन्ना आनंद कर है नर नारी हर हर प्रभ कृपा धारी परमेश्वर दिता बन्ना दुख रोग का डेरा पन्ना आनंद कर है नर नारी हर हर प्रभ कृपा धारी संत हो सुख हो सब थाई पार ब्रह्म पूर्ण परमेश्वर रब रहे आ सब नी जाई रहा धुर की बाणी आई इन सगली चिंत मिटाई दयाल पुरख मेहरवाना हर नानक साच बखाना तुर की बाणी आई तिन सगली चिंत मिटाई दयाल पुरख मेहरवाना हर नानक साच बखाना वाहिगुरु जी का खालसा वाहिगुरु जी की फतह।